ਵਾਹਿਗੁਰੂ ਸਾਹਿਬ ਜੀ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਵਿਲਪ ਕਰੇ ਚਾਤੁਰ ਕੀ ਨਿਆਈ। ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ। ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜੀਉ ਗੋਲ ਘੁਮਾਈ। ਗੁਰਦਰਸ਼ਨ ਸੰਤ ਪਿਆਰੇ ਜੀਉ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹਿ ਕਰੋ ਬੇਨਤੀ, ਕੋ ਸੰਤ ਮਿਲੇ ਵੱਡ ਭਾਗੀ। ਆਓ ਜੀ ਸਾਰੇ, ਮੌਸਮ ਭਾਵੇਂ ਕਾਫੀ ਖਰਾਬ ਹੈ, ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਤੱਕ ਮੀਂਹ ਪੈਂਦਾ ਹੀ ਹੈ। ਇੱਥੇ ਥੋੜਾ ਜਿਹਾ ਠੀਕ ਲੱਗਦਾ ਸੀ, ਪਰ ਹੁਣ ਇੱਥੇ ਵੀ ਥੋੜੀਆਂ ਥੋੜੀਆਂ ਕਣੀਆਂ ਪੈਂਦੀਆਂ। ਸਰਦੀ ਦੇ ਵਿੱਚ, ਠੰਡ ਵਿੱਚ ਜਦੋਂ ਨਾਲ ਬਰਸਾਤ ਹੁੰਦੀ ਹੈ ਤੇ ਬੈਠਣਾ ਕਾਫੀ ਮੁਸ਼ਕਲ ਹੋ ਜਾਂਦਾ, ਪਰ ਆਪਾਂ ਯਤਨ ਕਰੀਏ ਕਿ ਜਿੰਨਾ ਕੁ ਚਿਰ ਅਸੀਂ ਬੈਠ ਸਕਦੇ ਹਾਂ, ਸਮਝ ਸਕਦੇ ਹਾਂ, ਜਾਂ ਜਿੰਨਾ ਕੁ ਸਮਾਂ ਮਿਲਦਾ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ। ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਨਮਸਕਾਰ ਕਰਕੇ ਸੱਜ ਸੱਜ ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਐਸੀ ਪ੍ਰੀ। ਅੱਠ ਪਹਿਰ ਪ੍ਰਭ ਜਾਨੋ ਨੇ, ਅੱਠ ਪਹਿਰ ਪ੍ਰਭ ਜਾਨੋ ਮੇਰੇ, ਅੱਠ ਪਹਿਰ ਪ੍ਰਭ ਜਾਨੋ ਮੇਰੇ, ਅੱਠ ਪਹਿਰ ਪ੍ਰਭ ਜਾਨੋ ਮੇਰੇ, मन में ऐसी प्रीत मन में ऐसी प्रीत करो मन में ऐसी प्रीत करो मन बोलो सिंगो बोलो ऐसी प्रीत करो मन में ऐसी प्रीत आठ पहर तुम जानो मेरे पहर प्रभु जानो मेरे आठ पहर प्रभु जानो मेरे आठ पहर प्रभु जानो मेरे करो मन में ऐसी प्रीत करो मन में ऐसी प्रीत करो मन में ऐसी प्रीत करो मन में ऐसी प्रीत करो मन में मन मह सिंजो हर हर नाम मन मह सिंजो हर हर नाम हर हर नाम जी हर हर नाम हर हर नाम हर हर नाम मन मह सिंजो हर हर नाम हर हर सिंजो हर हर नाम अन दिन कीर्तन हर गुण गाम अन दिन कीर्तन हर गुण गाम अन दिन कीर्तन हर गुण गाम अन दिन कीर्तन हर गुण गा मन मह सिंजो हर हर नाम मन मह सिंजो हर हर नाम मन मह सिंजो हर हर नाम मन मह सिंजो हर हर नाम दिन कीर्तन हर गुण गाम हर दिन कीर्तन हर गुण गाम जी अन दिन कीर्तन हर गुण गाम अन दिन कीर्तन हर गुण गाम नींद करो मन में ऐसी प्रीत करो मन में ऐसी प्रीत करो मन में ऐसी प्रीत करो मन में ऐसी प्रीत करो मन में ऐसी प्रीत करो मन में करो मन में ऐसी प्रीत करो मन में प्रीत करो मन में ऐसी प्रीत करो मन में पढ़ो साथ ऐसी प्रीत बोलो बोलो पढ़ो संगत करो मन में आठ पहर प्रभ जानो मेरे आठ पहर प्रभ जानो मेरे आठ पहर प्रभ जानो मेरे आठ पहर प्रभ जानो मेरे आठ पहर प्रभ जानो मेरे करो मन में ऐसी प्रीत करो मन में ऐसी प्रीत करो मन में ऐसी प्रीत करो मन में ऐसी हर नाम अनुदिन कीर्तन हर गुण प्रीत करो मन मेरे आठ पहर प्रभु जानो मेरे निर्मल हर चरणी हर चरणी तांका मन नानक जाके पूरन पाग कहो नानक जाके निर्मल पाग कहो नानक जाके निर्मल पाग निर्मल पाग निर्मल पाग निर्मल पाग भाग निर्मल भाग कहो नानक जाके निर्मल भाग नानक जाके निर्मल भाग हर चरणी ताका मन लाग हर चरणी ताका मन लाग हर चरणी ताका मन लाग हर चरणी ताका मन लाग नीत करो मन में ऐसे ऐसी प्री करो मन में ऐसी प्री करो मन में आठ पहर प्रभ जानो होने आठ पहर प्रभ जानो आठ पहर प्रभ जानो जानो मेरे करो मन में ऐसी करो मन में ऐसी प्री करो मन में ऐसी प्री करो मन में Bye. वाहेगुरु वाहेगुरु वाहेगुरु वाहेगुरु वाहेगुरु जी जो दुद पावे साई फलीकार जो दुद पावे साई फलीकार जो दुद पावे साई फलीकार जो दुद पावे साई फलीकार जो दुद पावे साई फलीकार जो दुद पावे साई फलीकार जो दुद पावे जो दुद पावे जो दुद पावे प्यारे जो दुद पावे जो दुद पावे जो दुद पावे जो दुद पावे जो दुद पावे जो दुद पावे जो दुद पावे जो दुद पावे प्यारे जो दुद पावे जो दुद पावे साई फलीकार जो दुद पावे साई फलीकार जो दुद पावे साई फलीकार जो दुद पावे साई फलीकार जी जो दुद पावे साई फलीकार जो दुद पावे साई फलीकार परम सरकार जो सतगुरांदी ਸਾਜਿਨ ਵਾਜੀ ਗੁਰੂ ਪਿਆਰੀ ਗੁਰੂ ਸਵਾਜੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਵੀ ਜੇ ਸੰਗਤ ਨੂੰ ਰਾਹ ਵਿੱਚ ਹੀ ਬਿਠਾ ਲਈਏ ਇੱਥੇ ਹੀ ਜਿਹੜੀਆਂ ਬੀਬੀਆਂ ਖੜੀਆਂ ਹੈ ਪਿੱਛੇ ਪਿੱਛੇ ਨੂੰ ਹੋ ਕੇ ਕਿਉਂਕਿ ਮੱਥਾ ਟੇਕਣ ਲੱਗੇ ਫਿਰ ਤੇ ਆਪਾਂ ਨੂੰ ਅੱਧਾ ਘੰਟਾ ਲੱਗ ਜਾਣਾ ਘੱਟ ਤੋਂ ਘੱਟ ਕੱਲ ਆਪਾਂ ਬੇਨਤੀ ਕੀਤੀ ਸੀ ਵੀ ਡੇਢ ਕੁ ਵਜੇ ਤੱਕ ਸਾਰੇ ਆ ਜਾਈਏ ਪਰ ਸੰਗਤ ਅੱਜ ਕਾਫੀ ਲੇਟ ਦੂਰੋਂ ਮੱਥਾ ਟੇਕ ਕੇ ਇੱਕ ਵਾਰੀ ਬਹਿ ਜਾਈਏ ਬਾਅਦ ਵਿੱਚ ਆਪਾਂ ਆਪਣੀ ਪ੍ਰੇਮ ਭੇਟਾ ਰੱਖ ਲਾਂਗੇ ਇੱਥੇ ਜੇ ਜਿੱਥੇ ਖੜੇ ਹੋ ਬੀਬੀਆਂ ਜਿਹੜੀਆਂ ਭੈਣਾਂ ਜਿਹੜੀਆਂ ਇੱਥੇ ਹੀ ਪਿੱਛੇ ਨੂੰ ਹੋ ਕੇ ਸਾਰੇ ਜੇ ਬਹਿ ਜਾਈਏ ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਣਾ ਰੱਸੀ ਟੱਪ ਕੇ ਇਧਰਲੇ ਪਾਸੇ ਬਹਿ ਜਾਓ ਸਿੰਘੋ ਰੱਸੀ ਟੱਪ ਜਾਓ ਇਧਰਲੇ ਪਾਸੇ ਮੱਥਾ ਟੇਕ ਕੇ ਦੂਰੋਂ ਹੀ ਬਹਿ ਜਾਓ ਚੌਂਕੜੇ ਲਾਓ ਜਰਾ ਅਸਲ ਵਿੱਚ ਗੁਰੂ ਸਾਹਿਬ ਜੀ ਦੇ ਬਚਨਾਂ ਅੱਗੇ ਸੱਚ ਦੇ ਅੱਗੇ ਸਰੈਂਡਰ ਕਰ ਦੇਣਾ ਸਮਰਪਣ ਕਰ ਦੇਣਾ ਹੱਥ ਖੜੇ ਕਰ ਦੇਣੇ ਵੀ ਮੇਰੀ ਬੇਵਾਹ ਹੈ ਸੱਚੇ ਪਾਤਸ਼ਾਹ ਤੁਹਾਡਾ ਬਚਨ ਸੱਤ ਹੈ ਸੱਚ ਦੇ ਅੱਗੇ ਸਰੈਂਡਰ ਕਰੇ ਸਾਡਾ ਮਨ ਅਸਲ 'ਚ ਮੱਥਾ ਟੇਕਣਾ ਇਹ ਸੱਚ ਦੇ ਅੱਗੇ ਸਾਡਾ ਮਨ ਸਰੈਂਡਰ ਕਰੇ ਆਪਣੇ ਆਪ ਨੂੰ ਭੇਂਟ ਕਰੇ ਅਸਲ ਵਿੱਚ ਨਮਸਕਾਰ ਕਰਨੀ ਤੇ ਇਸੇ ਨੂੰ ਕਹਿੰਦੇ ਹਾਂ ਤਨ ਇਸ ਗੱਲ ਦਾ ਪ੍ਰਤੀਕ ਹੈ ਵੀ ਮਨ ਵੀ ਸਾਡਾ ਝੁਕਿਆ ਹੋਇਆ ਤੇ ਸਵਾਦ ਤਾਂ ਪਹਿਲਾਂ ਸਾਡਾ ਮਨ ਝੁਕੇ ਫਿਰ ਤਨ ਝੁਕੇ ਮਨ ਕਰਕੇ ਅਸੀਂ ਝੁਕੀਏ ਨਮਸਕਾਰ ਕਰੀਏ ਤੇ ਤਨ ਇਸ ਗੱਲ ਦਾ ਪ੍ਰਤੀਕ ਬਣੇ ਵੀ ਅਸੀਂ ਝੁਕੇ ਹੋਏ ਮਨ ਝੁਕਿਆ ਨਹੀਂ ਕੱਲਾ ਤਨ ਝੁਕਦਾ ਰਿਹਾ ਫਿਰ ਤੇ ਗੱਲ ਕੀ ਬਣੀ ਫਿਰ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆਂ ਫਿਰ ਤੇ ਕੱਚਿਆਂ 'ਚ ਗਿਣੇ ਗਏ ਨਾ ਆਪਾਂ ਫਿਰ ਤੇ ਅਪਰਾਧੀ ਦੂਣਾ ਨਿਵੇ ਅਪਰਾਧੀ ਬੰਦੇ ਤੇ ਦੂਣੇ ਨਿਭਦੇ ਆ ਬਹੁਤ ਬੰਦੇ ਇਦਾਂ ਦੇ ਐ ਉੱਤੋਂ ਉੱਤੋਂ ਤੇ ਬਹੁਤ ਮੱਥੇ ਟੇਕਦੇ ਆ ਜੇ ਮਨ ਝੁਕੇ ਤੇ ਤਨ ਵੀ ਝੁਕੇ ਫਿਰ ਤੇ ਪ੍ਰਵਾਨ ਹੈ ਤੇ ਜੇ ਮਨ ਝੁਕਿਆ ਹੀ ਨਾ ਤਨ ਕਰਕੇ ਸਲਾਮਾਂ ਕਰਦਾ ਰਿਹਾ ਮੱਥੇ ਟੇਕਦਾ ਰਿਹਾ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਖੁੱਥਾ ਜਾਏ ਉਹ ਤੇ ਸ਼ੁਰੂ ਤੋਂ ਹੀ ਭਾਈ ਉਹਦਾ ਤੇ ਮੁੱਢੀ ਗਲਤ ਹੈ ਉਹ ਤੇ ਸ਼ੁਰੂ ਤੋਂ ਹੀ ਖੁੰਝ ਚੁੱਕਿਆ ਨਾ ਜਿਹੜਾ ਬੰਦਾ ਸਲਾਮਾਂ ਵੀ ਕਰਦਾ ਤੇ ਜਵਾਬ ਵੀ ਦਿੰਦਾ ਦੋਵੇਂ ਕੰਮ ਵੀ ਕਰੀ ਜਾਂਦਾ ਤੇ ਸਾਡਾ ਤੇ ਸਾਰਿਆਂ ਦਾ ਹਾਲ ਹੀ ਇਦਾਂ ਦਾ ਭਾਈ ਸਾਡਾ ਤੇ ਬਹੁਤਿਆਂ ਦਾ ਹਾਲ ਜਿਹੜਾ ਆ ਦਿਖਾਵਾ ਹੀ ਦਿਖਾਵਾ ਹੈ ਜਿਵੇਂ ਆਪਾਂ ਬਚਨ ਲੋ ਗਾ ਕੇ ਇੱਕ ਵਾਰ ਸੁਣੋ ਸਿਮਲ ਰੁੱਖ सराय रा अत धीरग अत मुच ओए जे आवै आस कर जाहे निरासे कित साडा हाल है भी लगदे ही आ भी बड़े उच्चे ते बड़े मोटे भाव के सिमल दा दरख्त किड्डा लम्मा लगदा है किड्डा मोटा लगदा है पर जे नेड़े जाइए सिमल रुख ने हुलारे मारे पंछी आए आस करके पंछी ते आस करके आउंदे है भी चलो भाई पर गां लभदा ही कख नहीं ਉਹ ਹਾਲ ਅੱਜ ਸਾਡਾ ਸਾਰਿਆਂ ਦਾ ਵੇਖਣ ਨੂੰ ਸਾਰੇ ਹੀ ਸੱਜਣ ਸੱਜਣ ਲੱਗਦੇ ਆ ਬੜੇ ਚੰਗੇ ਚੰਗੇ ਲੱਗਦੇ ਆ ਚੰਗੇ ਚੰਗੇ ਬਣਦੇ ਆ ਵਧੀਆ ਵਧੀਆ ਵੀ ਵੇਖਣ ਵਾਲਾ ਕਹਿੰਦਾ ਵੀ ਯਾਰ ਇਹਦੇ ਵਰਗਾ ਤੇ ਗੁਰਮੁਖੀ ਕੋਈ ਨਹੀਂ ਇਹਦੇ ਵਰਗਾ ਤੇ ਚੰਗਾ ਹੀ ਕੋਈ ਨਹੀਂ ਪਰ ਉਦਾਂ ਸਾਡਾ ਹਾਲ ਕੀ ਹੈ ਵੇਖੋ ਲੋ ਹੁਣ ਆ ਜਿੱਦਾਂ ਬਚਨ ਆਪਾਂ ਪੜ੍ਹਦੇ ਆ ਲੋ ਇੱਕ ਵਾਰ ਸਾਰਾ ਸੁਣ ਲਓ ਅਰਥ ਵੀ ਇਹਦੇ ਸਪਸ਼ਟ ਨੇ ਸਭ ਨੂੰ ਆਉਂਦੇ ਹੀ ਨੇ ਪਤਾ ਹੀ ਹੈ ਸਿਮਨ ਬੇਨਤੀ ਹੈ ਬੀਬੀਓ ਜਰਾ ਬਹਿ ਜਾਓ ਹੁਣ ਜਿਹੜੀਆਂ ਅੱਗੇ ਅੱਗੇ ਨੂੰ ਆਈ ਜਾਂਦੀਆਂ ਬਹਿ ਜਾਓ ਰਾਹ ਚ ਬਸ ਜਿਹੜੇ ਪਿੱਛੇ ਭੈਣਾਂ ਸਾਡੀਆਂ ਆਈਆਂ ਇੱਥੇ ਬਹਿ ਜਾਓ ਜਿੱਥੇ ਖੜੀਆਂ ਤੁਸੀਂ ਮੱਥਾ ਟੇਕ ਲਓ ਇੱਥੇ ਬਹਿ ਜਾਓ ਬਸ ਉੱਥੋਂ ਹੀ ਮੱਥਾ ਟੇਕ ਨਮਸਕਾਰ ਕਰੋ ਸਜੋ ਬਸ ਸੁਣੋ ਮੈਂ ਫਿਰ ਬੇਨਤੀ ਕਰਦਾ ਸਾਡਾ ਗੁਰੂ ਗਿਆਨ ਹੈ ਕਿ ਦੇਹ ਹੈ ਬੋਲੋ ਪਿਆਰਿਓ ਗਿਆਨ ਹੈ ਤੇ ਸਿੱਖ ਦੇ ਹੈ ਕਿ ਸੁਰਤ ਨੇ ਬਣਨਾ ਹੈ ਸੁਰਤ ਨੇ ਤੇ ਝੁਕਣਾ ਕਿੰਨੇ ਹੋਇਆ ਫਿਰ ਸੁਰਤ ਨੇ ਮਹਾਰਾਜ ਦੇ ਬਚਨ ਸੁਰਤ ਵਿੱਚ ਵਸਾਉਣੇ ਆ ਆ ਤੇ ਠੀਕ ਹੈ ਆਪਾਂ ਸੁਰਤ ਵਿੱਚ ਵਸਿਆ ਹੋਏਗਾ ਤਾਂ ਤੇ ਮੱਥਾ ਟੇਕਣਾ ਲੱਗਦਾ ਵੀ ਹਾਂ ਗੱਲ ਬਣਦੀ ਹੈ ਤੇ ਜੇ ਇਦਾਂ ਹੀ ਕਰੀ ਗਏ ਮਨ ਨੇ ਮੰਨਿਆ ਹੀ ਨਾ ਫਿਰ ਤੇ ਪਖੰਡੀ ਬਣ ਗਏ ਇਹਦੇ ਨਾਲ ਉਹਦੇ ਪਖੰਡੀ ਦੇ ਨਾਂ ਬਣੇ ਬੰਦਾ ਘੱਟ ਤੋਂ ਘੱਟ ਜਿੱਦਾਂ ਦਾ ਹੋਵੇ ਉਦਾਂ ਦਾ ਹੀ ਦਿਸੇ ਹੈ ਨਹੀਂ ਇਹ ਧਰਮੀ ਧਰਮੀ ਬਣੇ ਫਿਰ ਕਿਉਂ ਹੁਣ ਬੜੇ ਬੰਦੇ ਆ ਜਿਹੜੇ ਧਰਮੀ ਦਿਸਦੇ ਵੀ ਨਹੀਂ ਧਰਮੀ ਹੈ ਵੀ ਨਹੀਂ ਉਹ ਜ਼ਿਆਦਾ ਖਤਰਨਾਕ ਨੇ ਜਿਹੜੇ ਹੈ ਨਹੀਂ ਧਰਮੀ ਦਿਸਦੇ ਉਹ ਜ਼ਿਆਦਾ ਖਤਰਨਾਕ ਨੇ ਇੱਕ ਬੰਦਾ ਉਹ ਹੈ ਅਗਲਾ ਕਹਿੰਦਾ ਜਾਂਦਾ ਹੀ ਨਹੀਂ ਯਾਰ ਗੁਰਦੁਆਰੇ ਸਾਰੇ ਪਿੰਡ ਨੂੰ ਪਤਾ ਵੀ ਬੰਦਾ ਗੁਰਦੁਆਰੇ ਨਹੀਂ ਜਾਂਦਾ ਇੱਕ ਉਹ ਹੈ ਜਿਹੜਾ ਜਾਂਦਾ ਹੈ ਪਰ ਹੈ ਨਾ ਜਾਣ ਵਾਲਿਆਂ ਤੋਂ ਵੀ ਭੈੜਾ ਆਖੋ ਸਤਨਾਮ ਉਹਦੇ ਨਾਲੋਂ ਚੰਗਾ ਸੀ ਬੰਦਾ ਅਸਲੀ ਤੇ ਰਹਿੰਦਾ ਜੇ ਧਰਮੀ ਨਹੀਂ ਤੇ ਅਧਰਮੀ ਤੇ ਜੇ ਸੱਚਾ ਨਹੀਂ ਚੱਜ ਤਰ੍ਹਾਂ ਬਣ ਸਕਦਾ ਤੇ ਝੂਠਾ ਹੀ ਬਣਦਾ ਬਣਦਾ ਤੇ ਸ਼ਰਿਆਮ ਜੋ ਬਣਦਾ ਬਣਦਾ ਤੇ ਸ਼ਰਿਆਮ ਜੇ ਨਕਲੀ ਅਸਲੀ ਨਹੀਂ ਬਣ ਸਕਦਾ ਘੱਟ ਤੋਂ ਘੱਟ ਨਕਲੀ ਵੀ ਅਸਲੀ ਪਤਾ ਤੇ ਲੱਗਦਾ ਵੀ ਨਹੀਂ ਜਾਂਦਾ ਠੀਕ ਹੈ ਬਸ ਇਹੋ ਜਿਹੀ ਆ ਯਾਰ ਅਸੀਂ ਤੇ ਨਹੀਂ ਜਾਂਦੇ ਇੱਕ ਤੇ ਉਹ ਜਿਹੜਾ ਨਾਸਤਕ ਹੈ ਨਾਸਤਕ ਦਿਸਦਾ ਨਹੀਂ ਜਾਂਦਾ ਤੇ ਨਹੀਂ ਜਾਂਦਾ ਇੱਕ ਉਹ ਨੇ ਜਿਹੜੇ ਲੱਗਦੇ ਇਹ ਨੇ ਵੀ ਜਾਂਦੇ ਨੇ ਅੰਦਰੋਂ ਕੱਖ ਵੀ ਨਹੀਂ ਉਹਨਾਂ ਦੇ ਅੱਲੇ ਪੱਲੇ ਸਾਡਾ ਬਹੁਤਿਆਂ ਦਾ ਹਾਲ ਤੇ ਇਦਾਂ ਦਾ ਹੀ ਹੈ ਨਾ ਭਾਈ ਸੋ ਧੰਨਵਾਦ ਹੈ ਕਿ ਬਰਸਾਤ ਵਿੱਚ ਵੀ ਬੈਠ ਕੇ ਮੈਨੂੰ ਲੱਗਦਾ ਕਣੀਆਂ ਪੈਂਦੀਆਂ ਪਿੱਛੇ ਪੈ ਰਹੀਆਂ ਕਣੀਆਂ ਆ ਕਣੀਆਂ ਪੈ ਰਹੀਆਂ ਠੰਡ ਦੇ ਵਿੱਚ ਬੈਠਣਾ ਔਖਾ ਹੁੰਦਾ ਨਿੱਕੇ ਨਿੱਕੇ ਬੱਚੇ ਆ ਕਈਆਂ ਕੋਲ ਬਜ਼ੁਰਗ ਵੀ ਵਿੱਚ ਆਏ ਆ ਕਈ ਪਰ ਆਪਾਂ ਇਦਾਂ ਧੱਕਾ ਨਹੀਂ ਕਰਾਂਗੇ ਭਾਈ ਜੇ ਜ਼ਿਆਦਾ ਨਾ ਹਟਿਆ ਵੱਧਦਾ ਗਿਆ ਫਿਰ ਮੈਂ ਸਮਾਪਤੀ ਕਰ ਦਿਆਂਗਾ ਸੰਗਤ ਬੈਠੀ ਤੇ ਭਾਵੇਂ ਰਹੇਗੀ ਪਰ ਉਹ ਫਿਰ ਬੱਚੇ ਆ ਵਿੱਚ ਕਈ ਮੁਸ਼ਕਲ ਨਾ ਹੋਵੇ ਆ ਸੁਣੋ ਇੱਕ ਵਾਰ ਪੰਗਤੀ ਬੇਨਤੀ ਨੂੰ ਧਿਆਨ 'ਚ ਰੱਖਿਓ ਭਾਈ ਆ ਬੇਨਤੀ ਨੂੰ ਧਿਆਨ 'ਚ ਰੱਖਿਓ ਨਕਲੀ ਧਰਮੀ ਨਾਲੋਂ ਅਸਲੀ ਅਧਰਮੀ ਠੀਕ ਹੈ ਜਿਹੜਾ ਦਿਸਦਾ ਤੇ ਹੈਗਾ ਵੀ ਪਾਪੀ ਨਕਲੀ ਨਾ ਹੋ ਹੁਣ ਇੱਕ ਕੰਮ ਹੈ ਵੇਖੋ ਜਲਾਦ ਹੈ ਜਲਾਦ ਤੇ ਦਿਸਦਾ ਜਲਾਦ ਮਤਲਬ ਕੀ ਕਹਿੰਦੇ ਜਿਹੜੇ ਉਹ ਕਸਾਈ ਕਸਾਈ ਹੈ ਸਾਹਮਣੇ ਤੇ ਦਿਸਦਾ ਹੈ ਨਾ ਵੀ ਉਹ ਬੱਕਰਾ ਵੱਢਦਾ ਕੀ ਦਿਸਦਾ ਭਲਾ ਕਸਾਈ ਹੈ ਸਾਰਾ ਪਿੰਡ ਕਹਿੰਦਾ ਸਾਰਾ ਇਲਾਕਾ ਕਹਿੰਦਾ ਕਸਾਈ ਹੈ ਤੇ ਜਿਹੜਾ ਗੁਰਦੁਆਰੇ 'ਚ ਬੱਕਰਾ ਵੱਢਦਾ ਉਹ ਕੀ ਕਰਦਾ ਭਲਾ ਕੰਮ ਉਹ ਕਿਹੜੇ ਕਰਦਾ ਭਲਾ ਕਸਾਈ ਵਾਲਾ ਹੀ ਹੈ ਨਾ ਕੰਮ ਪਰ ਵੇਖ ਲਓ ਕਮਾਲ ਦੀ ਗੱਲ ਹੈ ਬਾਬਾ ਬਣਿਆ ਫਿਰਦਾ ਆਖੋ ਸਤਨਾਮ ਆਹ ਗਲਤ ਹੈ ਇਹ ਗਲਤ ਹੈ ਪ੍ਰੋਬਲਮ ਇਸ ਗੱਲ ਦੀ ਹੈ ਵੀ ਜਿਹੜਾ ਕਸਾਈ ਹੈ ਯਾਰ ਕਸਾਈ ਦਿਸੇ ਵੀ ਹੈ ਕਸਾਈ ਦਿਸੇ ਵੀ ਕਸਾਈ ਸਾਰਾ ਇਲਾਕਾ ਵੀ ਕਵੇ ਵੀ ਕਸਾਈ ਹੈ ਭਾਈ ਬੰਦਾ ਬੱਕਰੇ ਵੱਢ ਕੇ ਵੇਚਦਾ ਮਾਸ ਵੇਚਦਾ ਖੋਖਾ ਉਹਨੇ ਪਾਇਆ ਹੋਇਆ ਬੱਕਰਾ ਵੱਢਦਾ ਮਾਸ ਵੇਚਦਾ ਕਸਾਈ ਹੈ ਤੇ ਕਸਾਈ ਕਸਾਈ ਪੁਣਾ ਕਰਦਾ ਤੇ ਕਹਿੰਦੇ ਵੀ ਲੋਕ ਉਹਨੂੰ ਕਸਾਈ ਹੈ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਕੰਮ ਕਸਾਈਆਂ ਵਾਲੇ ਕਰਦਾ ਤੇ ਗੁਰਦੁਆਰੇ ਵਿੱਚ ਰਹਿੰਦਾ ਤੇ ਲੋਕੀ ਉਹਨੂੰ ਬਾਅਦ ਚ ਮੱਥੇ ਟੇਕਦੇ ਆ ਕਹਿੰਦੇ ਜੀ ਇਹ ਰੱਬ ਦਾ ਬਹੁਤ ਪਿਆਰਾ ਭਗਤ ਹੈ। ਪ੍ਰੋਬਲਮ ਇਸ ਗੱਲ ਨਾਲ ਹੈ, ਗੱਲ ਬੱਕਰਾ ਵੱਢਣ ਦੀ ਨਹੀਂ, ਗੱਲ ਪਖੰਡ ਦੀ ਹੈ। ਜਿਵੇਂ ਹਜ਼ੂਰ ਸਾਹਿਬ ਬੱਕਰਾ ਵੱਢਦੇ ਆ, ਹੁਣ ਬੱਕਰਾ ਬਾਹਰ ਖੋਖੇ ਚ ਵੀ ਵੱਢਦਾ ਉਹਨੂੰ ਕਹਿੰਦੇ ਕਸਾਈ, ਜਿਹੜਾ ਗੁਰਦੁਆਰੇ ਚ ਵੱਢਦਾ ਉਹਨੂੰ ਕੀ ਕਹਿੰਦੇ ਆ ਭਲਾ? ਉਹਨੂੰ ਕਹਿਣਗੇ ਇਹ ਸਤਿਗੁਰਾਂ ਦਾ ਖਾਸ ਸਿੱਖ ਹੈ, ਆਖੋ ਸਤਨਾਮ। ਪ੍ਰੋਬਲਮ ਆ ਹੈ, ਤੈਨੂੰ ਵੱਢਣੋਂ ਕਿੰਨੇ ਰੋਕਿਆ, ਚੱਲ ਖੋਖੇ ਚ ਵੱਢ ਲੈ, ਵੱਢ ਲੈ ਭਾਈ, ਹੋਰ ਵੀ 50 ਵੱਢਦੇ ਨੇ, ਤੂੰ ਵੀ ਵੱਢ ਲੈ ਉੱਥੇ, ਤੈਨੂੰ ਵੱਢਣੋਂ ਥੋੜਾ ਰੋਕਿਆ। ਪਰ ਕਰਦਾ ਕੰਮ ਕਸਾਈਆਂ ਵਾਲੇ ਆ ਤੇ ਦਿਸਦਾ ਕੁਝ ਹੋਰ ਹੈ, ਕਸਾਈ ਵਾਲਾ ਕੰਮ ਕਰਕੇ ਬਣਦਾ ਕੁਝ ਹੋਰ ਹੈ, ਤੈਨੂੰ ਰੋਕਿਆ ਕਿੰਨੇ ਹੈ, ਕਰ ਲੈ ਕਰ, ਰੋਕਿਆ ਕਿੰਨੇ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਸੀਂ ਹੁੰਦੇ ਕੁਝ ਹੋਰ ਹਾਂ ਤੇ ਦਿਸਦੇ ਕੁਝ ਹੋਰ ਹਾਂ। ਗੱਲ ਪਖੰਡ ਦੀ ਹੈ, ਸਾਡੇ ਗੁਰੂ ਜੀ ਨੇ ਇਸ ਗੱਲ ਨੂੰ ਬਹੁਤ ਤਾੜਿਆ ਵੀ ਪਖੰਡ ਭੇਖੀ ਨਾ ਬਣਿਓ, ਕਦੇ ਜੋ ਬਣਨਾ ਹੈ ਨਾ ਦਿਸੋ ਤਾਂ ਸੱਚੀ। ਮੈਨੂੰ ਤੇ ਕਈ ਬੰਦੇ ਇਦਾਂ ਦੇ ਵੇਖਣ ਨੂੰ ਜਦੋਂ ਇਦਾਂ ਵੇਖਦੇ ਨਾ, ਵੀ ਕਈ ਵਾਰੀ ਐਂ ਲੱਗਦਾ ਯਾਰ ਬੰਦਾ ਜੋ ਹੈ ਦਿਸਦਾ ਤੇ ਹੈ, ਕਈ ਵਾਰੀ ਤੇ ਇਦਾਂ ਲੱਗਦਾ ਹੈ। ਕਈ ਬੰਦੇ ਸ਼ਰੇਆਮ ਪੀਂਦੇ ਆ, ਬਾਬਾ ਜੀ ਨੀਂਦ ਆਉਂਦੀ ਨਹੀਂ ਸਾਨੂੰ, ਐ ਕਹਿੰਦੇ ਸ਼ਰੇਆਮ ਪੀ ਕੇ, ਮੈਂ ਕੀ ਕਰਾਂ ਜੀ ਮੈਨੂੰ ਨੀਂਦ ਆਉਂਦੀ ਨਹੀਂ, ਐ ਲੱਗਦਾ ਵੀ ਚੱਲ ਯਾਰ ਉਹਦੇ ਨਾਲੋਂ ਚੰਗਾ ਜਿਹੜਾ ਆ ਕੇ ਉੱਤੋਂ ਉੱਤੋਂ ਐ ਵੀ ਨਾ ਜੀ ਇਹ ਤੇ ਕਦੇ ਟੇਸਟ ਹੀ ਨਹੀਂ ਵੇਖਿਆ, ਇਹ ਤੇ ਕਦੇ ਹੱਥ ਨਹੀਂ ਲਾਇਆ, ਉਦਾਂ ਸਾਰਾ ਕੁਝ ਕਰਦਾ ਉਹਦੇ ਨਾਲੋਂ ਤੇ ਉਹ ਚੰਗਾ। ਫਿਰ ਅਗਲਾ ਸ਼ਰੇਆਮ ਤੇ ਮੰਨਦਾ, ਇੱਕ ਵੇਸ਼ਵਾ ਹੈ, ਸਾਰੀ ਦੁਨੀਆ ਕਹਿੰਦੀ ਹੈ ਵੇਸ਼ਵਾ ਵੇਸ਼ਵਾ ਹੈ, ਇੱਕ ਵੇਸ਼ਵਾ ਹੈ, ਸਾਰੇ ਪਿੰਡ ਨੂੰ ਪਤਾ ਵੀ ਵੇਸ਼ਵਾ ਹੈ, ਇਹ ਗਲਤ ਕੰਮ ਕਰਦੀ ਹੈ। ਤੇ ਬੜੇ ਬੰਦੇ, ਬੜੀਆਂ ਬੀਬੀਆਂ, ਬੜੇ ਬੰਦੇ ਸਾਡੇ ਚ 10-10 ਜਗ੍ਹਾ ਸੰਬੰਧ ਬਣਾਉਂਦੇ ਫਿਰਦੇ ਆ, ਕੰਮ ਸਾਰੇ ਉਦੋਂ ਭੇੜੇ ਕਰਦੇ ਆ ਤੇ ਬਣੇ ਧਰਮੀ ਫਿਰਦੇ ਆ। ਉਹ ਕਹਿਣਗੇ ਸਰੂਪਾ ਪਾਓ ਗੁਰਦੁਆਰੇ ਤੇ, ਇੰਨੇ ਪੈਸੇ ਦਿੱਤੇ ਆ ਮੈਨੂੰ, ਸਟੇਜ ਤੇ ਚੜ੍ਹਿਆ ਹੀ ਨਹੀਂ, ਮੇਰਾ ਉੱਥੇ ਨਾਂ ਹੀ ਨਹੀਂ ਬੋਲਦੇ। ਪ੍ਰੋਬਲਮ ਉਦੋਂ ਆਉਂਦੀ ਹੈ, ਮੁਸ਼ਕਲ ਉਦੋਂ ਬਣਦੀ ਹੈ। ਜ਼ਿਆਦਾ ਬਰਸਾਤ ਆ ਗਈ ਥੋੜ੍ਹੀ ਜੀ, ਅੱਜ ਆਪਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਨੀ ਚਾਹੁੰਦੇ ਸੀ, ਪਰ ਇੱਕ ਗੱਲ ਹੈ ਮਾਲਕ ਦੀ ਰਜ਼ਾ ਹੈ, ਆਪਾਂ ਇਹਦੇ ਤੇ ਕਿੰਤੂ ਨਹੀਂ ਕਰ ਸਕਦੇ। ਪਤਾ ਨਹੀਂ ਕਿਹੜੀ ਧਰਤੀ ਦੀਆਂ ਭੁੱਖਾਂ ਪੂਰੀਆਂ ਹੁੰਦੀਆਂ, ਮੀਂਹ ਪੈਂਦਾ, ਪਾਣੀ ਪੈਂਦਾ, ਧਰਤੀ 'ਚ ਜਾਣਾ, ਫਸਲਾਂ ਤੁਹਾਡੀਆਂ ਹੀ ਹੋਣੀਆਂ, ਉਦੋਂ ਫਿਰ ਅਸੀਂ ਰੱਬ ਨੂੰ ਗਾਲਾਂ ਕੱਢਦੇ ਹਾਂ ਵੀ ਕੀ ਹੋ ਗਿਆ, ਪਾਣੀ ਐਂ ਹੋ ਗਿਆ, ਹੋ ਗਿਆ। ਜੋ ਮਾਲਕ ਕਰਦਾ ਹੈ ਚੰਗਾ ਹੀ ਕਰਦਾ, ਜੋ ਕਰਦਾ ਭਲਾ ਹੀ ਕਰਦਾ। ਸੋ ਇਸ ਕਰਕੇ ਇੱਕ ਦੋ ਮਿੰਟ ਵੇਖ ਲਈਏ, ਫਿਰ ਮੈਂ ਸਮਾਪਤੀ ਕਰ ਦਿਆਂਗਾ। ਟਕਾ ਜੇ ਬਣਾ ਸਕਦੇ ਹੋ ਤੇ ਬਣਾ ਕੇ ਰੱਖਿਓ ਇੱਕ ਦੋ ਮਿੰਟ, ਕਿਉਂਕਿ ਠੰਡ ਦੇ ਵਿੱਚ ਜੇ ਕੱਪੜੇ ਗਿੱਲੇ ਹੋ ਜਾਣ ਨਾ, ਮੋਟਾ ਕੱਪੜਾ ਜੇ ਗਿੱਲਾ ਹੋ ਜੇ, ਜਿਉਂ ਜਿਉਂ ਭੀਜੈ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ, ਬਿਨ ਸਤਿਗੁਰ ਉਰ ਬਸੈ ਅਪਰਾਧ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਮੋਟਾ ਕੱਪੜਾ ਜਿੰਨਾ ਭਿੱਜਦਾ ਹੈ ਓਨਾ ਹੀ ਭਾਰਾ ਹੋ ਜਾਂਦਾ, ਓਨਾ ਠੰਡਾ ਵੀ ਫਿਰ ਜ਼ਿਆਦਾ ਹੁੰਦਾ ਜੇ ਮੋਟਾ ਕੱਪੜਾ ਭਿੱਜਦਾ। ਇਸ ਕਰਕੇ ਆਪਾਂ ਥੋੜ੍ਹਾ ਜਿਹਾ ਕੋਸ਼ਿਸ਼ ਕਰਾਂਗੇ, ਜੇ ਤੇ ਠੀਕ ਲੱਗਾ ਤੇ ਕਰਾਂਗੇ, ਨਹੀਂ ਤੇ ਸਮਾਪਤੀ ਕਰ ਦਾਂਗੇ। ਕਈ ਵਾਰੀ ਬੁੱਲਾ ਜਿਹਾ ਆਉਂਦਾ ਹੁੰਦਾ, ਬਰਸਾਤ ਦਾ ਲੰਘ ਵੀ ਜਾਂਦਾ ਹੁੰਦਾ, ਕਈ ਵਾਰੀ ਹੋ ਜਾਂਦਾ। ਆਪਾਂ ਇੱਕ ਦੋ ਮਿੰਟ ਵੇਖਦੇ ਹਾਂ, ਲੋ ਸੁਣੋ ਆਹ ਗੱਲ ਵੀ ਸੁਣੋ, ਚਲੋ ਇੱਕ ਵਾਰ ਪਹਿਲਾਂ ਇਹ ਸੁਣ ਲਈਏ। ਹਜ਼ੂਰ ਸਾਹਿਬ ਵਾਲਿਆਂ ਨੇ ਮੇਰਾ ਪੁਤਲਾ ਫੂਕਿਆ ਸੀ ਉਹਦੇ ਅੱਗੇ, ਗੇਟ ਦੇ ਅੱਗੇ ਬਰਛੇ ਲੈ ਕੇ ਨਾ, ਤੇ ਫੋਟੋ ਬੇਰੀ ਦੇ ਉੱਤੇ ਬਰਛੇ ਮਾਰਨ, ਕਿਹੜੀ ਗੱਲ ਕਰਕੇ? ਆਹ ਗੱਲ ਕੀਤੀ ਸੀ ਜਿਹੜੀ ਹੁਣ ਇੱਥੇ ਕਰ ਰਹੇ, ਹਾਲਾਂਕਿ ਮੈਂ ਇੰਨੀ ਗੱਲ ਕੀਤੀ ਨਹੀਂ ਸੀ, ਮੈਂ ਤੇ ਐਂ ਹੀ ਕਿਹਾ ਸੀ ਵੀ ਭਾਈ ਆਨੰਦਪੁਰ ਸਾਹਿਬ ਜਦੋਂ ਹੋਲਾ ਮਹੱਲਾ ਹੁੰਦਾ ਹੈ ਉੱਥੇ ਸੁੱਖਾ ਰਗੜਿਆ ਨਾ ਕਰੋ, ਲੋਕੀ ਵੇਖਦੇ ਨੇ ਤੇ ਦੁਨੀਆ ਦਾ ਮੀਡੀਆ ਆਇਆ ਹੁੰਦਾ ਹੈ, ਜਦੋਂ ਦੁਨੀਆ ਦਾ ਮੀਡੀਆ ਆ ਕੇ ਵੇਖਦਾ ਹੈ ਉਹ ਫਿਰ, ਮੈਂ ਖੁਦ ਚੈਨਲ ਦੇ ਉੱਤੇ ਇਹ ਵੇਖਿਆ ਬਾਰ ਬਾਰ ਇੱਕੋ ਹੀ ਚੀਜ਼ ਵਿਖਾਈ ਜਾਣ, ਭੰਗ ਘੋਟ ਦੇ ਖਾਲਸਾ ਹੋਲਾ ਮਹੱਲਾ ਮਨਾ ਰਿਹਾ, ਖਾਲਸਾ ਹੋਲਾ ਮਹੱਲਾ ਮਨਾ ਰਿਹਾ। ਤੇ ਮੈਂ ਇਹ ਬੇਨਤੀ ਕੀਤੀ ਸੀ ਵੀ ਇਹ ਭੈੜਾ ਲੱਗਦਾ, ਦੁਨੀਆ ਵਿੱਚ ਸਾਡਾ ਸਿੱਖਾਂ ਦਾ ਮੈਸੇਜ ਚੰਗਾ ਨਹੀਂ ਜਾਂਦਾ, ਵੀ ਅਸੀਂ ਤੇ ਭੰਗ ਘੁੱਟਣ ਵਾਲੇ ਆ, ਕਿਤੇ ਸਿੱਖ ਕੌਮ ਇਦਾਂ ਦੀ ਥੋੜੋ ਆ ਵੀ ਭੰਗ ਘੁੱਟਣ ਵਾਲੀ ਹੈ, ਆਪਾਂ ਇਦਾਂ ਦਾ ਕੁਝ ਨਾ ਕਰਿਆ ਕਰੀਏ। ਹਜ਼ੂਰ ਸਾਹਿਬ ਵਾਲਿਆਂ ਨੇ ਮੇਰਾ ਪੁਤਲਾ ਫੂਕਦਾ ਫੜ ਕੇ, ਫਿਰ ਮੈਂ ਕਿਹਾ ਚੱਲ ਜੇ ਪੁੱਤ ਤੂੰ ਫੂਕਣ ਵਾਲਾ ਤੇ ਹੁਣ ਫੂਕਿਆ ਹੀ ਗਿਆ, ਵੀ ਹੁਣ ਚੱਜ ਤਰ੍ਹਾਂ ਦੱਸ ਦੇ ਦਿਓ, ਆਖੋ ਸਤਨਾਮ। ਜਿੱਥੇ ਜਾਂਦੇ ਸੀ ਅਗਲਾ ਬਲੀ ਬਾਰੇ ਸਵਾਲ ਕਰ ਦਿੰਦਾ ਸੀ, ਬਲੀ ਕਿਉਂ ਦਿੰਦੇ ਆ ਜੀ, ਉੱਥੇ ਬੱਕਰਾ ਕਿਉਂ ਵੱਢਦੇ ਆ? ਤੇ ਸਾਡੇ ਵਰਗਾ ਫਿਰ ਐਨ ਉਹ ਭਾਈ ਮਰਿਆਦਾ ਉਹਨਾਂ ਨੂੰ ਪੁੱਛੋ, ਸਾਨੂੰ ਕੀ ਪਤਾ, ਐਂ ਜਵਾਬ ਦੇਣਾ ਹੁੰਦਾ। ਪਰ ਗੁਰਬਾਣੀ ਜੀ ਦਾ ਜਵਾਬ ਦਿੱਤਾ ਹੋਇਆ ਲੋ ਇੱਕ ਵਾਰ ਆ ਪੰਕਤੀ ਸੁਣਿਓ ਜੀ ਬੱਧੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਲੋ ਜੀ ਬੱਧੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਆਪਸ ਕੋ ਮੁਨਵਰ ਕਰ ਥਾਪੋ ਕਾਕੋ ਕਹੋ ਕਸਾਈ ਕਹਿੰਦੇ ਬੱਕਰਾ ਵੱਢਣ ਵਾਲਿਆ ਤੂੰ ਮੰਦਰ ਵਿੱਚ ਵੱਢਦਾ ਹੈ ਇਹ ਠੀਕ ਹੈ ਤੇ ਜਿਹੜਾ ਬਾਹਰ ਵੱਢਦਾ ਹੈ ਉਹ ਕਸਾਈ ਹੈ ਕਹਿੰਦੇ ਹੱਦ ਹੋ ਗਈ ਆਪ ਹੀ ਭਗਤ ਬਣ ਗਿਆ ਤੇ ਦੂਜੇ ਨੂੰ ਕਸਾਈ ਬਣਾ ਦਿੱਤਾ ਵਾਹ ਓਏ ਤੇਰੇ ਕੰਮ ਤੇ ਇੱਕੋ ਜਿਹਾ ਹੀ ਕਰਦੇ ਹੋ ਆਖੋ ਸਤਨਾਮ ਹੁਣ ਤੁਸੀਂ ਗੱਲ ਇੱਕ ਗੱਲ ਦਾ ਜਵਾਬ ਦਿਓ ਸਿੰਘੋ ਵੀ ਲਿਖਿਆ ਬਚਨ ਗੁਰਬਾਣੀ ਚ ਗੁਰਬਾਣੀ ਇਸ ਗੱਲ ਨੂੰ ਕੱਟਦੀ ਹੈ ਤੇ ਸਾਡੇ ਵਰਗਾ ਸਟੇਜ ਤੇ ਸੁਣਾ ਦਿੰਦਾ ਪੁਤਲੇ ਇਹ ਸਾਡੇ ਫੂਕਦੇ ਆ ਇਹਦਾ ਅਰਥ ਇਹੀ ਹੋਇਆ ਵੀ ਗੁਰਬਾਣੀ ਨਾ ਸੁਣਾਇਆ ਕਰੋ ਜਬਲੀਆਂ ਜੀਆਂ ਮਾਰੀ ਜੋ ਫਿਰ ਕੋਈ ਨੀ ਕੁਛ ਪੁੱਛਦਾ ਆਖੋ ਸਤਨਾਮ ਇਹੀ ਹੈ ਫਿਰ ਇਹ ਕਿਹਾ ਕਰੋ ਸਾਰੀਆਂ ਸੰਪਰਦਾਵਾਂ ਚੰਗੀਆਂ ਸਾਰਿਆਂ ਦੀ ਮਰਿਆਦਾ ਵੀ ਚੰਗੀ ਹੈ ਭਾਈ ਆਪੋ ਆਪਣੀ ਮਰਿਆਦਾ ਹੈ ਸਭ ਠੀਕ ਹੈ ਇਹ ਕਹਿ ਦਿਆ ਕਰੋ ਬਾਣੀ ਪੜ੍ਹ ਕੇ ਸੁਣਾਓ ਨਾ ਤੇ ਫਿਰ ਕੋਈ ਵਿਰੋਧ ਹੀ ਨਹੀਂ ਕਰਦਾ ਪੰਗਾ ਉਦੋਂ ਪੈਂਦਾ ਜਦੋਂ ਤੁਸੀਂ ਬਾਣੀ ਦੀ ਗੱਲ ਸੁਣਾਉਣੀ ਹੈ ਹੁਣ ਜਿਹੜੇ ਮੇਰੇ ਨੌਜਵਾਨਾਂ ਦੇ ਅੰਦਰ ਸਵਾਲ ਹੈ ਵੀਰਾਂ ਦੇ ਅੰਦਰ ਵੀ ਜਿਹੜੇ ਵੀਰ ਆਪਣੇ ਸਵਾਲ ਕਰਦੇ ਆ ਵੀ ਬੱਕਰਾ ਕਿਉਂ ਵੱਢਦੇ ਆ ਉਹਨਾਂ ਨੂੰ ਜਵਾਬ ਤੇ ਮਿਲ ਗਿਆ ਕਿ ਨਹੀਂ ਮਿਲ ਗਿਆ ਚੱਲ ਪੁਤਲਾ ਫੂਕਦੇ ਨੇ ਫੂਕੀ ਜਾਣ ਉਹਨਾਂ ਨੂੰ ਤੇ ਜਵਾਬ ਮਿਲ ਗਿਆ ਵੀ ਗਲਤ ਹੈ ਯਾਰ ਇਹ ਠੀਕ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵੀ ਮੰਦਰਾਂ ਦੇ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸਾਡੇ ਵਾਲੇ ਮੂਸੇ ਦੀ ਨਕਲ ਕਰਕੇ ਬਲੀ ਦਿੰਦੇ ਆ ਮੰਦਰਾਂ ਦੇ ਵਿੱਚ ਟਿੱਕੇ ਲਾਏ ਜਾਂਦੇ ਆ ਮੰਦਰਾਂ ਦੀ ਨਕਲ ਹੀ ਇੱਥੇ ਟਿੱਕੇ ਲਾਏ ਜਾਂਦੇ ਆ ਮੰਦਰਾਂ ਦੇ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਮੰਦਰ ਦੀ ਕਾਪੀ ਕਰਕੇ ਇੱਥੇ ਵੀ ਬਲੀਆਂ ਦਿੱਤੀਆਂ ਜਾਂਦੀਆਂ ਮੰਦਰ ਦੀ ਨਕਲ ਕਰਕੇ ਉੱਥੇ ਵੀ ਟੱਲੀਆਂ ਖੜਕਾਈਆਂ ਜਾਂਦੀਆਂ ਸਾਡੇ ਵੀ ਤਖਤਾਂ ਤੇ ਉਵੇਂ ਟੱਲੀਆਂ ਖੜਕਾਉਂਦੇ ਆ ਕੰਮ ਸਾਰਾ ਹੀ ਉਹ ਕਰਦੇ ਜਿਹੜਾ ਮੰਦਰਾਂ ਚ ਹੁੰਦਾ ਤੇ ਰੌਲਾ ਪਾਉਂਦੇ ਥੱਕਦੇ ਨਹੀਂ ਸਿੱਖ ਇੱਕ ਵੱਖਰੀ ਕੌਮ ਅਗਲਾ ਕਹੇਗਾ ਕੰਮ ਤੇ ਸਾਰੇ ਹੀ ਉਹ ਕਰਦੇ ਹੋ ਵੱਖਰੇ ਕਿੱਥੋਂ ਹੋਗੇ ਤੁਸੀਂ ਕੰਮ ਤੇ ਤੁਹਾਡਾ ਸਾਰਾ ਹੀ ਉਹ ਹੈ ਕੱਲਾ ਕਸ਼ਹਿਰੇ ਪੱਗਾਂ ਬੰਨ ਕੇ ਦਾੜੀਆਂ ਰੱਖ ਕੇ ਤੁਸੀਂ ਵੱਖਰੇ ਕਿਵੇਂ ਹੋਗੇ ਕੰਮ ਤੇ ਸਾਰੇ ਹੀ ਤੁਹਾਡੇ ਉਹੀ ਨੇ ਸਾਰੇ ਕੰਮ ਉਹ ਕਰਕੇ ਬਾਅਦ ਤੁਸੀਂ ਕਹੀ ਜਾਂਦੇ ਵੀ ਸਿੱਖ ਵੱਖਰੀ ਕੌਮ ਹੈ ਵੱਖਰੀ ਕੌਮ ਕਿੱਥੋਂ ਹੋਗੇ ਤੁਸੀਂ ਵੱਖਰੀ ਕੌਮ ਅਸੀਂ ਕਦੋਂ ਆ ਜਦੋਂ ਸਾਡੇ ਵਿਚਾਰ ਵੱਖਰੇ ਹੈ ਕੱਲਾ ਦਸਤਾਰ ਨਹੀਂ ਦਾੜੇ ਨਹੀਂ ਜਦੋਂ ਸਾਡੀ ਸੋਚ ਵੱਖਰੀ ਹੈ ਜਦੋਂ ਗੱਲਾਂ ਵੱਖਰੀਆਂ ਕਰਦੇ ਆ ਅਗਲਾ ਕਹਿੰਦਾ ਕੰਮ ਵੱਖਰੇ ਨੇ ਇਹਨਾਂ ਦੇ ਇਹ ਸੋਚ ਵੱਖਰੀ ਹੈ ਇਹਨਾਂ ਦੀ ਉਹ ਟਿੱਕਾ ਲਾਈ ਜਾਣ ਅਸੀਂ ਕਹਿੰਦੇ ਆ ਜਿਸ ਸਿਰ ਦਰਗਾਹ ਕਾ ਨਿਸ਼ਾਨ ਸਾਡਾ ਨਿਸ਼ਾਨ ਤੇ ਦਰਗਾਹੀ ਟਿੱਕਾ ਹੈ ਦਰਗਾਹੀ ਟਿੱਕਾ ਮਤਲਬ ਕੀ ਹੈ ਵੀ ਸਾਡਾ ਪਰਮਾਤਮਾ ਵਿੱਚ ਹਰ ਵੇਲੇ ਮਨ ਟਿਕਿਆ ਰਹਿੰਦਾ ਹੈ ਉਹਦੇ ਮਨ ਟਿਕਿਆ ਹੋਣ ਕਰਕੇ ਰੱਬ ਨੂੰ ਰੱਖਦੇ ਆ ਧਿਆਨ ਵਿੱਚ ਰੱਬ 'ਚ ਰਹਿੰਦਾ ਮਨ ਟਿਕਿਆ ਇਸ ਕਰਕੇ ਗਲਤ ਕੰਮ ਕੋਈ ਕਰਦੇ ਨਹੀਂ ਸਾਡਾ ਟਿੱਕਾ ਤੇ ਇਹ ਹੈ ਆਖੋ ਸਤਨਾਮ ਤੁਸੀਂ ਲਾਈ ਚੱਲੋ ਜਿਹੜਾ ਲਾਣਾ ਤੁਸੀਂ ਲਾਈ ਚੱਲੋ ਅਸੀਂ ਕਿਉਂ ਲਾਈਏ ਇਦਾਂ ਜਾਨੀ ਕਿ ਕਹਿਣ ਦਾ ਭਾਵ ਸਿਰਫ ਇੰਨਾ ਹੀ ਹੈ ਵੀ ਸਾਡੀ ਵੱਖਰੀ ਕੌਮ ਤਾਂ ਹੈ ਜੇ ਸਾਡੇ ਕੰਮ ਵੱਖਰੇ ਹੋਣ ਤੇ ਜੇ ਉਹੀ ਕੁਝ ਕਰਨਾ ਫਿਰ ਤੇ ਫਾਇਦਾ ਹੀ ਕੋਈ ਨਹੀਂ ਆ ਸੋਚ ਵੇਖੋ ਨਾ ਵਿਚਾਰ ਪੈਦਾ ਕਰਨ ਤੇ ਬੜਾ ਟਾਈਮ ਲੱਗਦਾ ਹੈ ਆ ਜਜ਼ਬਾ ਆ ਸੋਚ ਪੈਦਾ ਕਰਨ ਤੇ ਬਹੁਤ ਟਾਈਮ ਲੱਗਦਾ ਹੈ ਮੈਂ ਪਿੱਛੇ ਜੇ ਵੀ ਦੀਵਾਨ ਚ ਇੱਕ ਜਗ੍ਹਾ ਕਿਹਾ ਸੀ ਕਿ ਅੱਜ ਨਾ ਜੇ ਕਿਸੇ ਨੌਜਵਾਨ ਨੂੰ ਤੁਸੀਂ ਕਹਿਣਾ ਹੈ ਵੀ ਵੀਰਾ ਦਾੜੀ ਰੱਖ ਲੈ ਭਰਾਵਾ ਪੱਗ ਬੰਨ ਲੈ ਜੇ ਤੁਸੀਂ 5 7 10 ਮਿੰਟ ਲਾ ਦਿੱਤੇ ਹੋ ਸਕਦਾ ਹੈ ਉਹ ਬੰਦਾ ਇੱਕ ਦਿਨ ਚ ਮੰਨੇ ਹੋ ਸਕਦਾ ਹੈ 10 ਦਿਨ ਚ ਮੰਨੇ ਇਹ ਵੀ ਹੋ ਸਕਦਾ ਹੈ ਕਿ ਬੰਦਾ ਇੱਕਦਮ ਹੀ ਕਹਿ ਦੇ ਇੱਕਦਮ ਇੱਕ ਮਿੰਟ ਵਿੱਚ ਪਤਾ ਕੀ ਕਵੇ ਲਾ ਦੋ ਜੀ ਜਕਾਰਾ ਅੱਜ ਤੋਂ ਬਾਅਦ ਨਹੀਂ ਮੈਂ ਕੇਸ ਕਟਾਉਂਦਾ ਨਾ ਮੈਂ ਦਾੜੀ ਲਓ ਅੱਜ ਤੋਂ ਰੱਖ ਲਈ ਅੱਜ ਮੈਂ ਸਵੇਰੇ ਸ਼ੇਪ ਕੀਤੀ ਸੀ ਸਵੇਰੇ ਮੈਂ ਸ਼ੇਪ ਕੀਤੀ ਸੀ ਆ ਚੱਕੋ ਅੱਜ ਹੀ ਰੱਖ ਲਈ ਉਹਨੇ ਤੇ ਰੱਖ ਲਈ ਕਿੰਨਾ ਟਾਈਮ ਲੱਗਿਆ ਇੱਕ ਮਿੰਟ ਤੇ ਉਹਨੇ ਕਹਿਣਾ ਲਿਆਓ ਪਰਨਾ ਆ ਜਿਹੜਾ ਗਲ ਚ ਪਾਇਆ ਮੇਰੇ ਸਿਰ ਤੇ ਬੰਨ ਦੇ ਬਸ ਬਣ ਗਈ ਗੱਲ ਲਓ ਜੀ ਆਪਾਂ ਉਹਦੇ ਸਿਰ ਤੇ ਦਸਤਾਰ ਬੰਨ ਦਸਤਾਰ ਵੀ ਵੱਜ ਗਈ ਤੇ ਦਾੜੀ ਵੀ ਰੱਖ ਲਈ ਕਿੰਨਾ ਟਾਈਮ ਲੱਗਿਆ ਇੱਕ ਮਿੰਟ ਵੀ ਨਹੀਂ ਲੱਗਿਆ ਪੱਗ ਬੰਨਣ ਉੱਤੇ ਤੇ ਦਾੜੀ ਰੱਖਣ ਵਾਲਾ ਫੈਸਲਾ ਕਰਨ ਤੇ ਇੱਕ ਮਿੰਟ ਨਹੀਂ ਲੱਗਿਆ ਦਸਤਾਰ ਆਉਣ ਉੱਤੇ ਤੇ ਇੱਕ ਮਿੰਟ ਲੱਗਣਾ ਹੈ ਪਰ ਚੰਗਾ ਚੰਗੇ ਵਿਚਾਰ ਆਉਣ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਰਦਾਰ ਬਣਨ ਤੇ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਦਸਤਾਰ ਤੇ ਅਗਲਾ ਇੱਕ ਸਕਿੰਟ ਚ ਬੰਨ ਲੂ ਫੈਸਲਾ ਕਰ ਲਿਆ ਲੈ ਅੱਜ ਤੋਂ ਰੱਖ ਲਈ ਦਾੜੀ ਲੈ ਮੇਰੇ ਤੇ ਆ ਗਈ ਜਿੱਦੇ ਕਿਸੇ ਨੇ ਸਾਨੂੰ ਪੁੱਛ ਲਿਆ ਨਾ ਸਾਡੇ ਵਰਗਿਆਂ ਨੂੰ ਜੇ ਕਿਰਦਾਰ ਸਾਡਾ ਚੰਗਾ ਨਾ ਹੋਇਆ ਦਸਤਾਰ ਹੋਈ ਬੰਨੀ ਸਿਰ ਤੇ ਤੇ ਅਗਲੇ ਨੂੰ ਲੱਗ ਗਿਆ ਪਤਾ ਵੀ ਇਹਦੇ ਫੋਨ ਵਿੱਚ ਕਈ ਕੁਝ ਲਈ ਫਿਰਦਾ ਕਈਆਂ ਨਾਲ ਕਰਦਾ ਗੱਲਾਂ ਕੰਮ ਕਰਦਾ ਮਾੜੇ ਬੰਨੀ ਫਿਰਦਾ ਪੱਗ ਦਾੜੀ ਦਮਾਲੇ ਵੱਡੇ ਵੱਡੇ ਸਜਾਉਂਦਾ ਕੰਮ ਮਾੜੇ ਨੇ ਇਹਦੇ ਤੇ ਜਿੱਦੇ ਉਹੇ ਜੇ ਬੰਦੇ ਨੂੰ ਟੱਕਰ ਗਏ ਅਸੀਂ ਤੇ ਅਗਲੇ ਨੂੰ ਕਹਿਤਾ ਬੰਨ ਦਸਤਾਰ ਉਹਨੇ ਇੱਕ ਮਿੰਟ 'ਚ ਬੰਨ ਲੈਣੀ ਉਹਨੇ ਕਹਿਣਾ ਚੱਲ ਫਿਰ ਹੁਣ ਮੈਂ ਤੇ ਬੰਨ ਲਈ ਤੂੰ ਕਿਰਦਾਰ ਘੜ ਤੈਨੂੰ ਕਿੰਨਾ ਟਾਈਮ ਲੱਗੂ ਤੇਰਾ ਕਿਰਦਾਰ ਬਣਨ ਤੇ ਕਰੈਕਟਰ ਬਣਨ ਤੇ ਕਿੰਨਾ ਟਾਈਮ ਲੱਗੂ ਤੇਰੇ ਗੁਣ ਆਉਣ ਤੇ ਕਿੰਨਾ ਟਾਈਮ ਲੱਗੂ ਤਾਂ ਕਰਕੇ ਦਸਤਾਰਾਂ ਜ਼ਰੂਰੀ ਨੇ ਦਸਤਾਰ ਨਾਲੋਂ ਜ਼ਰੂਰੀ ਚੰਗਾ ਕਿਰਦਾਰ ਹੈ ਸਿਰ ਤੇ ਦਸਤਾਰ ਹੋਵੇ ਸੋਹਣੀ ਬੜੀ ਵਾਰੀ ਕਿਹਾ ਵੀ ਚੰਗਾ ਕਿਰਦਾਰ ਹੋਵੇ ਭਲੇ ਦੇ ਕੰਮ ਕਰਨ ਦੀ ਚੰਗੀ ਰਫਤਾਰ ਹੋਵੇ ਗੱਲਬਾਤ ਵਧੀਆ ਹੋਵੇ ਚੰਗੀ ਗੁਫਤਾਰ ਹੋਵੇ ਚੰਗੀ ਗੁਫਤਾਰ ਹੋਵੇ ਭਲੇ ਦੇ ਕੰਮ ਕਰਨ ਦੀ ਚੰਗੀ ਰਫਤਾਰ ਹੋਵੇ ਚੰਗਾ ਕਿਰਦਾਰ ਹੋਵੇ ਇਹ ਤਿੰਨ ਚੀਜ਼ਾਂ ਹੋ ਗਈਆਂ ਚੌਥੇ ਨੰਬਰ ਤੇ ਸਿਰ ਤੇ ਬੰਨੀ ਹੋਈ ਚੰਗੀ ਦਸਤਾਰ ਹੋਵੇ ਫਿਰ ਸੋਹਣੀ ਲੱਗਦੀ ਹੈ ਤੇ ਜਿਹੜਾ ਕਿਰਦਾਰ ਹੈ ਇਹਨੂੰ ਘੜਨ ਉੱਤੇ ਬੜਾ ਟਾਈਮ ਲੱਗ ਜਾਂਦਾ ਹੈ ਦਸਤਾਰ ਬੰਨਣ ਤੇ ਟਾਈਮ ਨਹੀਂ ਲੱਗਦਾ ਕਿਰਦਾਰ ਬਣਨ ਤੇ ਬਹੁਤ ਸਮਾਂ ਲੱਗਦਾ ਇਹ ਬੜਾ ਔਖਾ ਘੜਿਆ ਜਾਂਦਾ ਹੈ ਸੰਗਤ ਵਿੱਚ ਗੁਰੂ ਸਾਹਿਬ ਮਿਹਰ ਕਰਦੇ ਐ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਇੱਥੇ ਘੜੇ ਜਾਂਦੇ ਐ ਤਾਂ ਕਰਕੇ ਮੇਰਿਓ ਵੀਰੋ ਭਾਈਓ ਆਪਾਂ ਦਸਤਾਰ ਤੇ ਬਾਹਲਾ ਜ਼ੋਰ ਨਾ ਲਾਈਏ ਉਦਾਂ ਤੇ ਬੰਨਣੀ ਆਪਾਂ ਠੀਕ ਐ ਪਰ ਜ਼ਿਆਦਾ ਜ਼ੋਰ ਕਾਹਦੇ ਤੇ ਲਾਈਏ ਬੋਲੋ ਕਿਰਦਾਰ ਤੇ ਲਾਈਏ ਆਪਣਾ ਕਿਰਦਾਰ ਵੇਖੀਏ ਵੀ ਸਾਡਾ ਕਿਰਦਾਰ ਕਿੱਦਾਂ ਅੰਦਰ ਕਿਰਦਾਰ ਬਣਨਾ ਬੜਾ ਲਾਜ਼ਮੀ ਹੈ ਸਿੱਖ ਕੌਮ ਵਿੱਚ ਦਸਤਾਰਾਂ ਵਾਲੇ ਬਹੁਤ ਆ ਪਰ ਕਿਰਦਾਰਾਂ ਵਾਲੇ ਬੜੇ ਘੱਟ ਆ ਸਾਡੇ ਕੌਮ ਦਾ ਘਾਣ ਕਰਨ ਵਾਲੇ ਕਈ ਇਦਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਵੱਡੇ ਵੱਡੇ ਆਫੀਸਰ ਸਨ ਜਿਨ੍ਹਾਂ ਨੇ ਹਜ਼ਾਰਾਂ ਬੰਦਿਆਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਪਰ ਸਾਰੀ ਜ਼ਿੰਦਗੀ ਪੱਗ ਨਹੀਂ ਲਾਈ ਦਸਤਾਰ ਰੱਖੀ ਪਰ ਕਿਰਦਾਰ ਦਾੜੀਆਂ ਵੀ ਰੱਖੀਆਂ ਪਰ ਕਿਰਦਾਰ ਨਹੀਂ ਬਣਿਆ ਉਹਨਾਂ ਦਾ ਸੋ ਕਿਰਦਾਰ ਪਹਿਲੇ ਨੰਬਰ ਤੇ ਹੈ ਭਾਈ ਦਸਤਾਰ ਨਾਲੋਂ ਵੀ ਜ਼ਰੂਰੀ ਕਿਰਦਾਰ ਹੈ ਇਹਨੂੰ ਬਣਾਓ ਦਸਤਾਰ ਬੰਨੋ ਉਹ ਤੇ ਹੈ ਚਾਹੀਦਾ ਹੀ ਹੈ ਬੰਨਣੀ ਵੀ ਚਾਹੀਦੀ ਹੈ ਅੱਛਾ ਜੀ ਹੁਣ ਜੋ ਗੱਲ ਕਰਦੇ ਸੀ ਵੀ ਜਿੱਦਾਂ ਦੇ ਹਾਂ ਉਦਾਂ ਦੇ ਆਪਾਂ ਨਜ਼ਰ ਆਈਏ ਜਿਹੜਾ ਭੇਖ ਹੈ ਪ੍ਰੋਬਲਮ ਉਸ ਭੇਖ ਨਾਲ ਹੈ ਜੇ ਬੰਦਾ ਅਧਰਮੀ ਹੈ ਨਹੀਂ ਰੱਬ ਨੂੰ ਮੰਨਦਾ ਤੇ ਸ਼ਰੇਆਮ ਦਿਸੇ ਵੀ ਇਹ ਨਹੀਂ ਰੱਬ ਨੂੰ ਮੰਨਦਾ ਸ਼ਰੇਆਮ ਨਜ਼ਰ ਆਵੇ ਵੀ ਇਹ ਨਹੀਂ ਮੰਨਦਾ ਪਰ ਆਪਾਂ ਸਾਰੇ ਕਹਿੰਦੇ ਹਾਂ ਅਸੀਂ ਰੱਬ ਨੂੰ ਮੰਨਦੇ ਹਾਂ ਆਪਾਂ ਬਣੇ ਹੋਏ ਹਾਂ ਰੱਬ ਨੂੰ ਮੰਨਣ ਵਾਲੇ ਮੰਨਦੇ ਕੋਈ ਨਹੀਂ ਰੱਬ ਨੂੰ ਮੰਨਣ ਵਾਲੇ ਦੀ ਨਿਸ਼ਾਨੀ ਹੋਏਗੀ ਪੱਕੀ ਕਦੇ ਝੂਠ ਨਹੀਂ ਬੋਲੇਗਾ ਰੱਬ ਨੂੰ ਮੰਨਣ ਵਾਲੇ ਦੀ ਨਿਸ਼ਾਨੀ ਇਹ ਹੈ ਵੱਡਿਆ ਜਾਏ ਪਰਗ੍ਰਹਿ ਨਹੀਂ ਜਾਏਗਾ ਨਜਾਇਜ਼ ਸੰਬੰਧ ਨਹੀਂ ਬਣਾਏਗਾ ਕਿਉਂ ਉਹ ਕਹਿੰਦਾ ਘਰ ਵਾਲੀ ਮੇਰੀ ਨਹੀਂ ਵੇਖਦੀ ਪਰ ਰੱਬ ਤੇ ਗਲਤ ਕੰਮ ਕਿਵੇਂ ਕਰੂ ਫਿਰ ਇਹਦਾ ਮਤਲਬ ਹੈ ਰੱਬ ਦੀ ਹੋਂਦ ਤੋਂ ਮੁਨਕਰ ਹੈ ਪਰ ਦਿਖਾਵਾ ਕਰਦਾ ਰੱਬ ਨੂੰ ਮੰਨਦਾ ਮੈਂ ਦਿਖਾਵਾ ਉਹਦਾ ਇਹ ਹੈ ਕਿ ਮੈਂ ਰੱਬ ਨੂੰ ਮੰਨਦਾ ਤਾਂ ਕਰਕੇ ਦਿਖਾਵੇ ਦੀ ਪ੍ਰੋਬਲਮ ਹੈ ਹੋਰ ਨਹੀਂ ਕੋਈ ਲੋ ਸੁਣੋ ਇੱਕ ਵਾਰ ਜੋ ਆਪਾਂ ਸਿਮਲ ਰੁੱਖ ਸਰਾਏ ਰਾ ਅਤ ਥੀਰਗ ਅਤ ਮੁੱਚ ਸਿਮਲ ਰੁੱਖ ਸਰਾਏ ਰਾਤ ਦੀਰਗ ਅਤ ਮੁੱਚ ਓਏ ਜੇ ਆਵੇ ਹੈ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਾਕੁਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਮਤਲਬ ਨੂੰ ਕਹਿੰਦੇ ਬਥੇਰੇ ਨਿਭਦੇ ਆ ਭੱਜ ਭੱਜ ਕੇ ਤਾਂ ਨਿਭਦੇ ਆ ਆਪਣੇ ਮਤਲਬ ਨੂੰ ਨਿਭਦੇ ਕਿਸੇ ਦੀ ਮਦਦ ਵਾਸਤੇ ਨਹੀਂ ਸੁਣੋ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਾਰਾ ਜੋ ਤੋਲੀਏ ਨਿਵੇ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਏ ਕਿਆ ਥੀਏ ਜਾਰ ਦੇਕ ਸੁਤੇ ਜਾਹੇ ਜੇ ਮਨ ਸਾਫ ਨਹੀਂ ਤੇ ਕਹਿੰਦੇ ਤੇਰੇ ਕੱਲੇ ਸਿਰ ਨਵਾਨ ਨੂੰ ਕੀ ਕਰੀਏ ਜੇ ਮੱਥਾ ਤੇ ਟੇਕਦਾ ਪਰ ਮਨ ਹੈ ਜਿਹੜਾ ਇਹ ਝੁਕਿਆ ਹੀ ਨਾ ਜੇ ਮਨ ਨੇ ਸਮਰਪਣ ਕੀਤਾ ਹੀ ਨਾ ਅੰਦਰੋਂ ਅਸੀਂ ਆਪਣੇ ਆਪ ਨੂੰ ਸਰੈਂਡਰ ਨਹੀਂ ਕੀਤਾ ਤੇ ਕੱਲਾ ਤਨ ਝੁਕੇ ਦਾ ਕੀ ਅਰਥ ਹੈ ਤਾਂ ਕਰਕੇ ਮਨ ਝੁਕੇਗਾ ਤੇ ਅਸਲੀ ਧਰਮੀ ਨਹੀਂ ਤੇ ਪਖੰਡੀ ਸਾਰੀ ਜ਼ਿੰਦਗੀ ਪਖੰਡ ਕੀਤਾ ਉਹਦਾ ਕੀ ਫਾਇਦਾ ਹੋਣਾ ਦਿਲ ਹੋ ਮੁਹੱਬਤ ਜਿਨ ਸਹੀ ਜਿਨ ਮਨ ਹੋਰ ਮੁੱਖ ਹੋ ਸਿਖੰਡ ਚਾਹੀਦਾ ਕਿ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤ ਸੋ ਇਸ ਕਰਕੇ ਜੋ ਕਰੀਏ ਮਨੋ ਕਰੀਏ ਜਿੱਦਾਂ ਦੇ ਹਾਂ ਉਦਾਂ ਦੇ ਦਿਸੀਏ ਜਾਂ ਫਿਰ ਜਿੱਦਾਂ ਦੇ ਦਿਸਦੇ ਆ ਉਦਾਂ ਦੇ ਬਣ ਕੇ ਵੀ ਵਿਖਾਈਏ ਅਗਲਾ ਕਹਿੰਦਾ ਧਰਮੀ ਹੈ ਫਿਰ ਧਰਮੀ ਬਣ ਕੇ ਵਿਖਾਈਏ ਧੋਖਾ ਕਿਹਦੇ ਨਾਲ ਕਰਦੇ ਆ ਲੋਕਾਂ ਨਾਲ ਧੋਖਾ ਨਹੀਂ ਧੋਖਾ ਆਪਣੇ ਆਪ ਨਾਲ ਹੈ ਕਿੰਨੇ ਬੰਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਵੇਖੇ ਹੋਣਗੇ ਆ ਕਈ ਜਦੋਂ ਗੋਲਕਾਂ ਗਿਣਦਿਆਂ ਦੀਆਂ ਵੀਡੀਓ ਆਉਂਦੀਆਂ ਬੰਦਾ ਪੈਸੇ ਜੇਬ 'ਚ ਪਾਈ ਜਾਂਦਾ ਚੱਕ ਕੇ ਇੱਕ ਪਾਠੀ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਦੀ ਐ ਹੋ ਕੇ ਨੋਟ ਚੱਕਦਾ ਉੱਤੋਂ ਦੀ ਵੇਖਿਆ ਸੀ ਵੀ ਐ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਕਰਦਾ ਉੱਤੋਂ ਦੀ ਐ ਚੱਕ ਕੇ ਐਂ ਪੈਸੇ ਅੱਗੇ ਜਿਹੜੇ ਪਏ ਹੁੰਦੇ ਚੱਕ ਕੇ ਜੇਬ 'ਚ ਪਾਈ ਜਾਂਦੇ ਆਹ ਪ੍ਰੋਬਲਮ ਹੈ ਬਸ ਬੰਦਾ ਭੇਖੀ ਨਾ ਬਣੇ ਤੇ ਜੇ ਨਹੀਂ ਬਣ ਸਕਦਾ ਫਿਰ ਸ਼ਰਿਆਮ ਮੰਨ ਵੀ ਮੈਂ ਨਹੀਂ ਤਰ ਜਿੱਦੇ ਬਣਾਂਗੇ ਦਿਲੋਂ ਅਸਲੀ ਬਣਾ ਭੇਖ ਨਾ ਕਰੀਏ ਹੁਣ ਇਹਨਾਂ ਦਾ ਇਹ ਨਹੀਂ ਪਤਾ ਇਹ ਗੱਲ ਬਣਾ ਦੇਣ ਵੀ ਇਹ ਤੇ ਕਹਿੰਦੇ ਜੀ ਮੱਥਾ ਟੇਕਣ ਦਾ ਫਾਇਦਾ ਹੀ ਕੋਈ ਨਹੀਂ ਮੈਂ ਕਹਿ ਰਿਹਾ ਮੰਨ ਚੁੱਕੇ ਮੱਥਾ ਟੇਕੋ ਮਨ ਤੇ ਝੁਕਾਓ ਨਾ ਨਾਲ ਮਨ ਵੀ ਝੁਕਣਾ ਚਾਹੀਦਾ ਮਨ ਵੀ ਬਦਲਣਾ ਚਾਹੀਦਾ ਭੇਖ ਨਾ ਹੋਵੇ ਦਿਖਾਵਾ ਨਾ ਹੋਵੇ ਅਸਲੀ ਹੋਈਏ ਜਿੱਦਾਂ ਦੇ ਹੋਈਏ ਅਸਲੀ ਹੋਈਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਮਰਾਂ ਭਾਵੇਂ ਛੋਟੀਆਂ ਸੀ ਪਰ ਜਿੱਦਾਂ ਦੇ ਉਹ ਦਿਸਦੇ ਸੀ ਉਦਾਂ ਦੇ ਹੀ ਹੈ ਇਹ ਥੋੜਾ ਵੀ ਦਿਸਦੇ ਸੀ ਨਕਲੀ ਸੀ ਵੀ ਐ ਲੱਗਦੇ ਹੀ ਹੋਣਗੇ ਪਰ ਗੰਗੂ ਜਿੱਦਾਂ ਦਾ ਦਿਸਦਾ ਸੀ ਉਦਾਂ ਦਾ ਹੈ ਸੀ ਨਹੀਂ ਸੀ ਨਾ ਉਦਾਂ ਦਾ ਇਹ ਕਿਰਦਾਰ ਕਿੱਡਾ ਭੈੜਾ ਹੋ ਗਿਆ ਉਦਾਂ ਤੇ ਐਂ ਗਿਆ ਹੋਣਾ ਮਾਤਾ ਜੀ ਧੰਨ ਭਾਗ ਜੀ ਮੇਰੇ ਮੈਨੂੰ ਤੇ ਦਰਸ਼ਨ ਹੋ ਗਏ ਮੇਰੇ ਤੇ ਭਾਗ ਜਾਗ ਪਏ ਐਂ ਗੱਲਾਂ ਕਰਦਾ ਹੋਣਾ ਐਂ ਪੂਰਾ ਇੱਦਾਂ ਹੀ ਕਰਦੇ ਹੁੰਦੇ ਨੇ ਬੰਦੇ ਇੱਦਾਂ ਦੇ ਭੇਖੀ ਹੁੰਦੇ ਜਿਹੜੇ ਦੁੱਗਣਾ ਦੁੱਗਣੇ ਨਿਭਦੇ ਆ ਆਮ ਲੋਕਾਂ ਨਾਲੋਂ ਜ਼ਿਆਦਾ ਪੈਰਾਂ 'ਚ ਪੈਂਦੇ ਆ ਪੈਰ ਜ਼ਿਆਦਾ ਫੜਦੇ ਆ ਐਂ ਝੁਕਦੇ ਆ ਬਹੁਤਾ ਹੀ ਝੁਕ ਝੁਕ ਕੇ ਪਰ ਹੁੰਦੇ ਆ ਭੇਖੀ ਹੁੰਦੇ ਆ ਨਕਲੀ ਪਰ ਜੋ ਸਾਹਿਬਜ਼ਾਦੇ ਦਿਸਦੇ ਸੀ ਉਦਾਂ ਦੇ ਹੀ ਸਨ ਭੇਖ ਥੋੜਾ ਸੀ ਬਸ ਆਪਾਂ ਕੋਸ਼ਿਸ਼ ਇਹ ਕਰੋ ਵੀ ਜੇ ਅਸੀਂ ਧਰਮੀ ਦਿਸਦੇ ਆ ਬੱਚੇ ਸਾਡੇ ਧਰਮੀ ਹੋਣ ਵੀ ਜੇ ਪੁੱਤ ਗੁਰੂ ਗੋਬਿੰਦ ਸਿੰਘ ਵਰਗ ਗੁਰੂ ਸਾਹਿਬ ਨੇ ਆਪਣੇ ਪੁੱਤ ਵਾਰੇ ਐ ਤੇ ਸਾਡੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਵਰਗੇ ਲੱਗਣੇ ਵੀ ਚਾਹੀਦੇ ਐ ਮੈਂ ਕੱਲ ਇੱਕ ਬੈਰੋਵਾਲ ਵੀਰ ਨੇ ਇੱਕ ਕਵਿਤਾ ਭੇਜੀ ਸੀ ਮੈਂ ਕੱਲ ਪੜ੍ਹਦਾ ਸੀ ਬੜਾ ਹੈਰਾਨ ਹੋਇਆ ਮੈਂ ਕਿਹਾ ਗੱਲ ਕਿੰਨੀ ਸੋਹਣੀ ਹੈ ਉਹ ਹੈ ਤੇ ਸਿੱਧੀ ਜਿਹੀ ਹੈ ਇੱਕ ਮਿੰਟ ਮੈਂ ਕੋਸ਼ਿਸ਼ ਕਰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਸਾਨੂੰ ਦੇ ਗਏ ਸਾਨੂੰ ਮਹਾਰਾਜ ਤੁਹਾਡੇ ਪੁੱਤ ਚਲੇ ਜਾਣਗੇ ਫਿਰ ਵੇਖੋਗੇ ਕਿਹਦੇ ਚ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਪੁੱਤ ਚਲਿਆ ਗਿਆ ਚੱਲ ਤੇਰਾ ਪੋਤਾ ਹੈ ਪੋਤੇ ਚ ਵੇਖਿਆ ਕਰ ਏਦਾਂ ਕਹਿੰਦੇ ਆਪਾਂ ਵੀ ਚੱਲ ਪੋਤੇ ਦੇ ਵਿੱਚ ਵੇਖ ਲਿਆ ਕਰ ਆਪਦੇ ਪੁੱਤ ਨੂੰ ਫਿਰ ਕੀ ਹੋ ਗਿਆ ਜੇ ਚਲਿਆ ਗਿਆ ਐ ਹੌਸਲਾ ਦੇਈਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਸਾਨੂੰ ਮਿਲਣ ਅੱਜ ਤੇ ਫਤਿਹ ਸਿੰਘ ਬਾਰੇ ਪੁੱਛਣਗੇ ਵੀ ਕਿੱਧਰ ਗਿਆ ਕਿਹਨੂੰ ਪੁੱਛਣਗੇ ਸਾਨੂੰ ਹੀ ਪੁੱਛਣਗੇ ਵੀ ਮੈਂ ਤੇ ਤੁਹਾਨੂੰ ਦੇ ਕੇ ਗਿਆ ਸੀ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਤੇ ਮੈਂ ਤੁਹਾਨੂੰ ਦੇ ਕੇ ਗਿਆ ਸੀ ਕੀ ਗੱਲ ਹੋ ਗਈ ਸਿੰਘਾ ਅੱਜ ਤੂੰ ਕੱਲਾ ਤੁਰਿਆ ਆਉਂਦਾ ਏ ਕੀ ਗੱਲ ਹੋ ਗਈ ਸਿੰਘਾ ਅੱਜ ਤੂੰ ਕੱਲਾ ਤੁਰਿਆ ਆਉਂਦਾ ਏ ਕੱਲਾ ਹੀ ਆ ਰਿਹਾ ਕਿਹੜੀ ਗੱਲੋਂ ਮੇਰੇ ਨਾਲ ਤੂੰ ਨਜ਼ਰਾਂ ਨਹੀਂ ਮਿਲਾਉਂਦਾ ਏ ਓਏ ਕਿਹੜੀ ਗੱਲੋਂ ਮੇਰੇ ਨਾਲ ਤੂੰ ਨਜ਼ਰਾਂ ਨਹੀਂ ਮਿਲਾਉਂਦਾ ਏ ਨਾਲ ਨਹੀਂ ਤੂੰ ਲੈ ਕੇ ਆਇਆ ਤੈਨੂੰ ਪੁੱਛਣਗੇ ਆ ਤੇ ਤੂੰ ਮੋਨ ਘੋਣ ਜਿਹਾ ਲਈ ਫਿਰਦਾ ਨਾਲ ਇਹ ਕਿਹੜੇ ਸਕੂਲ ਚ ਪੜ੍ਹਦਾ ਹੈ ਨਾਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ ਮੈਂ ਤੇ ਤੈਨੂੰ ਤੇਰੇ ਆਸਰੇ ਛੱਡ ਕੇ ਗਿਆ ਸੀ ਗੁਰੂ ਗੋਬਿੰਦ ਸਿੰਘ ਨੇ ਸਾਹਿਬਜ਼ਾਦੇ ਨੀਆਂ ਨੂੰ ਨਹੀਂ ਦਿੱਤੇ ਸਾਨੂੰ ਦਿੱਤੇ ਕਿਹਦੇ ਲਈ ਵਾਰੇ ਆ ਭਾਈ ਬੋਲੋ ਪਿਆਰਿਓ ਤੇ ਵਿਖਾਣੇ ਕਿਹਨੂੰ ਪੈਣਗੇ ਪੋਤਰਿਆਂ ਚੋਂ ਵਿਖਾਉਣੇ ਪੈਣਗੇ ਪੁੱਤਾਂ ਚੋਂ ਵਿਖਾਉਣੇ ਪੈਣਗੇ ਆ ਲਓ ਜੀ ਬਣਾਇਆ ਅਸੀਂ ਤੁਹਾਡੇ ਪੁੱਤ ਵਰਗਾ ਫਤਿਹ ਸਿੰਘ ਵਰਗਾ ਵੇਖ ਲਓ ਚੈੱਕ ਕਰ ਲਓ ਭੇਖੀ ਨਹੀਂ ਅਸਲੀ ਹੈ ਸਾਨੂੰ ਵਿਖਾਉਣੇ ਪੈਣਗੇ ਕਿ ਨਹੀਂ ਪੁੱਛਣਗੇ ਨਾ ਸੱਚੇ ਪਾਤਸ਼ਾਹ ਦਾਦੀ ਜੀ ਨਾਲ ਬਹਿ ਕੇ ਦਾਦੀ ਜੀ ਨਾਲ ਬਹਿ ਕੇ ਕੀਓ ਹੁਣ ਵੀ ਬਾਣੀ ਪੜਦਾ ਏ ਮੇਰਾ ਫਤਿਹ ਸਿੰਘ ਦੱਸੋ ਬੀਬੀਓ ਚੇਤਾ ਕਰੋ ਤੁਹਾਡੇ ਪੋਤੇ ਤੁਹਾਡੇ ਨਾਲ ਬਹਿ ਕੇ ਬਾਣੀ ਪੜਦੇ ਐ ਅੱਜ ਦੇ ਪੋਤੇ ਹੈ ਇਦਾਂ ਦੇ ਅੱਜ ਵਾਲੇ ਫਤਿਹ ਸਿੰਘ ਇਦਾਂ ਦੇ ਨੇ ਤੇ ਪੁੱਛਣਗੇ ਨਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾਦੀ ਜੀ ਨਾਲ ਬਹਿ ਕੇ ਕੀਓ ਹੁਣ ਵੀ ਬਾਣੀ ਪੜਦੇ ਨੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਮੈਨੂੰ ਚੇਤੇ ਕਰਦੇ ਨੇ ਹੁਣ ਵਾਲਾ ਕਰਦਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਚੇਤਾ ਅੱਜ ਵਾਲੇ ਦਾਦੀ ਜੀ ਨਾਲ ਬਹਿ ਕੇ ਕੀਓ ਹੁਣ ਵੀ ਬਾਣੀ ਪੜਦੇ ਨੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਮੈਨੂੰ ਚੇਤੇ ਕਰਦੇ ਨੇ ਵੈਰੀਆਂ ਦੇ ਨਾਲ ਜੂਝਣ ਦੇ ਲਈ ਕੀ ਉਹ ਹੁਣ ਕੀ ਹੁਣ ਵੀ ਗੱਤਕਾ ਸਿੱਖਿਆ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ ਓਏ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ ਪੁੱਛਣਾ ਜ਼ਰੂਰ ਹੈ, ਚੇਤਾ ਰੱਖਿਓ, ਪੁੱਛਣਾ ਜ਼ਰੂਰ ਹੈ। ਪੁੱਛਣਗੇ ਦਾੜੀਆਂ ਵਾਲਿਓ ਨੌਜਵਾਨ ਨੂੰ, ਜਰਾ ਕਿ ਤੁਸੀਂ ਵੀ ਹੁਣ ਗੌਰ ਕਰਿਓ, ਅਜੀਤ ਸਿੰਘ ਦੇ ਮੂੰਹ ਦੇ ਉੱਤੇ ਦਾੜੀ ਕਿੱਦਾਂ ਲੱਗਦੀ ਹੈ? ਤੁਹਾਡੇ ਚੋਂ ਅਜੀਤ ਵੇਖਣਾ ਜਿਨ੍ਹਾਂ ਦੇ ਦਾੜੀਆਂ ਆ ਗਈਆਂ, ਨੌਜਵਾਨ ਨੇ ਜਿਹੜੇ, ਅਜੀਤ ਸਿੰਘ ਦੇ ਮੂੰਹ ਦੇ ਉੱਤੇ ਦਾੜੀ ਕਿੱਦਾਂ ਲੱਗਦੀ ਹੈ? ਜੁਝਾਰ ਸਿੰਘ ਦੇ ਸਿਰ ਦੇ ਉੱਤੇ ਪਗੜੀ ਕਿੰਨੀ ਫੱਬਦੀ ਹੈ? ਦੋਨਾਂ ਮੂਰੇ ਚੰਦ ਸੂਰਜ ਕੀ ਅੱਜ ਵੀ ਪੈਂਦੇ ਫਿੱਕੇ ਆ? ਸਿੰਘਾ ਤੈਨੂੰ ਦੇ ਕੇ ਗਿਆ ਸਾਂ, ਫਤਿਹ ਸਿੰਘ ਮੇਰਾ ਕਿੱਥੇ ਆ? ਓਏ ਸਿੰਘਾ ਤੈਨੂੰ ਦੇ ਕੇ ਗਿਆ ਸਾਂ, ਫਤਿਹ ਸਿੰਘ ਮੇਰਾ ਕਿੱਥੇ ਆ? ਪੁੱਛਣਾ ਹੈ ਠੰਡੇ ਬੁਰਜ ਦੇ ਵਾਲੀ ਸਾਖੀ ਹੁਣ ਵੀ ਪੜਦੇ ਹੋਣੇ ਆ? ਸਾਡੇ ਨਿਆਣੇ ਤੇ ਹਿੰਦੀ ਬੋਲਦੇ ਆ, ਘਰ ਆ ਕੇ ਪੰਜਾਬੀ ਬੋਲਦੇ ਨਹੀਂ, ਗੱਲ ਹੀ ਨਹੀਂ ਕਰਦੇ ਪੰਜਾਬੀ। ਅਸੀਂ ਵੀ ਬੜੇ ਖੁਸ਼ ਹੁੰਦੇ ਹਾਂ ਵੀ ਨਾ ਹੀ ਬੋਲੋ। ਸਾਡੇ ਬੱਚੇ ਵੇਖੋ ਕਿੱਦਾਂ ਦੇ ਐ। ਠੰਡੇ ਬੁਰਜ ਦੇ ਵਾਲੀ ਸਾਖੀ ਹੁਣ ਵੀ ਪੜਦੇ ਹੋਣੇ ਆ? ਜ਼ੁਲਮ ਦੇ ਅੱਗੇ ਹਿੱਕਾਂ ਤਾਣ ਕੇ ਅੱਜ ਵੀ ਖੜਦੇ ਹੋਣੇ ਆ? ਵੈਰੀ ਦਾ ਸੀ ਭਰਮ ਤੋੜਿਆ, ਵੈਰੀ ਕਹਿੰਦਾ ਸੀ ਨਿੱਕੇ ਨਿੱਕੇ ਨਿਆਣੇ ਆ, ਵੈਰੀ ਦਾ ਸੀ ਭਰਮ ਤੋੜਿਆ, ਕਹਿੰਦਾ ਸੀ ਜੋ ਨਿੱਕੇ ਆ, ਤੈਨੂੰ ਸਿੰਘਾ ਦੇ ਕੇ ਗਿਆ ਸਾਂ, ਫਤਿਹ ਸਿੰਘ ਮੇਰਾ ਕਿੱਥੇ? ਬੋਲੋ ਉਹ ਤੈਨੂੰ ਸਿੰਘਾ ਦੇ ਕੇ ਗਿਆ ਸਾਂ, ਫਤਿਹ ਸਿੰਘ ਮੇਰਾ ਕਿੱਥੇ ਆ? ਉਹ ਤੈਨੂੰ ਸਿੰਘਾ ਦੇ ਕੇ ਗਿਆ ਸਾਂ, ਫਤਿਹ ਸਿੰਘ ਮੇਰਾ ਕਿੱਥੇ ਆ? ਅਗਲੀ ਵਾਰੀ ਲੈ ਕੇ ਆਵੀਂ ਤੈਨੂੰ ਮੈਂ ਸਮਝਾਉਂਦਾ, ਕਰੋਂਗੇ ਵਾਦਾ ਸਿੰਘੋ, ਅਗਲੀ ਵਾਰੀ ਪੋਤਾ ਲੈ ਕੇ ਜਾਓਗੇ ਤੇ ਦਾੜੀ ਉਹਦੇ ਉਹਦੇ ਬੰਨ ਲਓਗੇ ਸਿਰ ਤੇ ਪਗੜੀ। ਜੇ ਫਤਿਹਗੜ੍ਹ ਜਾਓਗੇ ਲੈ ਜਾਓਗੇ ਪਿਆਰਿਓ, ਏਦਾਂ ਦਾ ਵਾਅਦਾ ਕਰ ਸਕਦੇ ਹੋ? ਪਹਿਲਾਂ ਤੇ ਤੁਹਾਨੂੰ ਵਾਅਦਾ ਕਰਨਾ ਪੈਣਾ ਵੀ ਅਸੀਂ ਬਣਾਂਗੇ ਗੁਰੂ ਗੋਬਿੰਦ ਸਿੰਘ ਵਰਗੇ, ਪਿਓ ਬਣੇਗਾ ਤਾਂ ਹੀ ਪੁੱਤ ਬਣਨਗੇ ਉਦਾਂ ਦੇ। ਕਰ ਲਾਂਗੇ ਵਾਅਦਾ ਵੀ ਪੋਤਾ ਅਗਲੀ ਵਾਰੀ ਜਦੋਂ ਲੈ ਕੇ ਗਏ ਜਪਜੀ ਸਾਹਿਬ ਕੰਠ ਕਰਕੇ ਲੈ ਕੇ ਜਾਵਾਂਗੇ, ਬਾਣੀ ਪੜ੍ਹਨ ਵਾਲਾ ਬਣਾਵਾਂਗੇ, ਭੇਖੀ ਨਹੀਂ ਬਣਾਵਾਂਗੇ ਬੀਬੀਓ, ਵਾਅਦਾ ਕਰਾਂਗੇ ਅਸੀਂ। ਪੋਤਿਆਂ ਵੱਲ ਵੇਖੋ, ਪੁੱਤਾਂ ਵੱਲ ਵੇਖੋ, ਤਾਣ ਲਾਵਾਂਗੇ, ਜ਼ੋਰ ਲਾਵਾਂਗੇ, ਸਾਡੇ ਬੱਚੇ ਸਿੱਖੀ ਜਾ ਜਾਣ, ਬਾਣੀ ਵਾਲੇ ਪਾਸੇ ਲੱਗ ਜਾਣ। ਉਹ ਅਗਲੀ ਵਾਰੀ ਲੈ ਕੇ ਆਵੀਂ ਤੈਨੂੰ ਮੈਂ ਸਮਝਾਉਂਦਾ ਹਾਂ, ਇੱਕ ਵਾਰੀ ਅੱਜ ਪੁੱਤਰਾਂ ਨੂੰ ਮੈਂ ਗੱਲ ਨਾਲ ਲਾਉਣਾ ਚਾਹੁੰਦਾ। ਮੈਂ ਆਪਣਿਆਂ ਨੂੰ ਗੱਲ ਨਾਲ ਨਹੀਂ ਸੀ ਲਾਇਆ, ਪਰ ਤੇਰੇ ਵਾਲੇ ਨੂੰ ਗੱਲ ਨਾਲ ਲਾ ਕੇ ਮੈਨੂੰ ਏਦਾਂ ਲੱਗੂ ਜਿਵੇਂ ਮੈਂ ਅਜੀਤ ਸਿੰਘ ਨੂੰ ਗੱਲ ਨਾਲ ਲਾ ਲਿਆ। ਤੇਰੇ ਵਾਲੇ ਨੂੰ ਮੈਂ ਗੱਲ ਨਾਲ ਲਾਊ, ਮੈਨੂੰ ਐਂ ਲੱਗੂ ਵੀ ਫਤਿਹ ਸਿੰਘ ਵਾਂਗੂ ਠੰਡ ਪੈ ਗਈ ਮੈਨੂੰ ਅੱਜ ਗੱਲ ਨਾਲ ਲਾ ਕੇ। ਮੇਰਾ ਜੀ ਕਰਦਾ ਮੈਂ ਗੱਲ ਨਾਲ ਲਾਉਣਾ ਚਾਹੁੰਦਾ, ਮੈਂ ਫਤਿਹ ਸਿੰਘ ਤੇਰੇ ਵਾਲੇ ਚੋਂ ਵੇਖਣਾ, ਮੈਂ ਤੇਰੇ ਚੋਂ ਆਪਣੇ ਅਜੀਤ ਤੇ ਜੁਝਾਰ ਵੇਖਣੇ ਆ, ਆ ਤੇਰੇ ਨਿੱਕੇ ਨਿੱਕੇ ਬੱਚਿਆਂ ਚੋਂ ਮੈਂ ਵੇਖਣੇ ਆ। ਅਗਲੀ ਵਾਰੀ ਲੈ ਕੇ ਆਵੀ ਤੈਨੂੰ ਮੈਂ ਸਮਝਾਉਂਦਾ ਹਾਂ, ਇੱਕ ਵਾਰੀ ਅੱਜ ਪੁੱਤਰਾਂ ਨੂੰ ਮੈਂ ਗੱਲ ਨਾਲ ਲਾਉਣਾ ਚਾਹੁੰਦਾ ਹਾਂ। ਲਾਸ਼ਾਂ ਕੋਲੋਂ ਲੰਘ ਆਇਆ ਸੀ ਫੇਰ ਕਿਤੇ ਨਾ ਡਿੱਠੇ ਆ, ਉਦੋਂ ਮੈਂ ਲਾਸ਼ਾਂ ਕੋਲੋਂ ਲੰਘ ਆਇਆ ਮੁੜ ਕੇ ਤੇ ਮਿਲੇ ਹੀ ਨਹੀਂ। ਲਾਸ਼ਾਂ ਕੋਲੋਂ ਲੰਘ ਆਇਆ ਸੀ ਫੇਰ ਕਦੇ ਨਾ ਡਿੱਠਿਆ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ ਉਹ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਫੜੋ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ ਲਓ ਜੀ ਇਦਾਂ ਦੇ ਬੱਚੇ ਬਣਾਓ ਆਓ ਸੱਚੇ ਪਾਤਸ਼ਾਹ ਤੁਹਾਡੇ ਪੁੱਤਾਂ ਵਰਗੇ ਪਰ ਪ੍ਰੋਬਲਮ ਇਹ ਹੋ ਗਈ ਇਹ ਤੇ ਐਕਟਰ ਕਹਿੰਦੇ ਆ ਸਾਡੇ ਤੇ ਗਏ ਐ ਅੱਜ ਐਕਟਰ ਜੇ ਬੰਬੇ ਵਾਲੇ ਵੇਖਣ ਨਾ ਉਹ ਕਹਿਣਗੇ 50% ਸਿੱਖ ਸਾਡੀ ਕਾਪੀ ਕਰਦੇ ਆ ਇਹ ਤੇ ਸਾਨੂੰ ਸਮਰਪਿਤ ਹੋਏ ਹੋਏ ਐ ਸਾਡੇ ਵਰਗੇ ਵਾਲ ਨੇ ਇਹਨਾਂ ਦੇ ਸਾਡੇ ਵਰਗ ਜਿੱਦਾਂ ਅਸੀਂ ਕੱਪੜੇ ਪਾਉਂਦੇ ਆ ਉਦਾਂ ਦੇ ਪਾਉਂਦੇ ਐ ਇਹ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕਿਵੇਂ ਲੈ ਜਾਓਗੇ ਇਹਨਾਂ ਨੂੰ ਆਪਣੇ ਧੀਆਂ ਪੁੱਤਾਂ ਵੱਲ ਨਜ਼ਰ ਮਾਰੀਏ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਓ ਗੱਜ ਕੇ ਸਿੱਖਾ ਤੇਰੀ ਸ਼ਾਨ ਬਦਲ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਸ਼ਾਨ ਬਦਲ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਸ਼ਾਨ ਬਦਲ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਸ਼ਾਨ ਬਦਲ ਪੜੋ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਗੱਜ ਕੇ ਗੱਜ ਕੇ ਚਾਰੇ ਵਾਰੇ ਓ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਸ਼ਾਨ ਬਦਲੇ ਰੱਜ ਕੇ ਵਾਹ ਵਾਹ ਵਾਰੇ ਨੇ ਸਿੱਖਾ ਤੇਰੀ ਸ਼ਾਨ ਬਦਲ ਸੋਚ ਲੈ ਸਿੱਖਾ ਤੇਰੀ ਸ਼ਾਨ ਬਦਲੇ ਪੁੱਤ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਸੋਚ ਲੈ ਸਿੱਖਾ ਤੇਰੀ ਸ਼ਾਨ ਬਦਲੇ ਪੁੱਤ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਸੋਚ ਲੈ ਸਿੱਖਾ ਤੇਰੀ ਸ਼ਾਨ ਬਦਲੇ ਪੁੱਤ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਵਾਰਿਆ ਪੁੱਤਰ ਚਾਰੇ ਵਾਰੇ ਪੁੱਤਰ ਚਾਰੇ ਵਾਰੇ ਪੁੱਤਰ ਚਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰ ਸਿੱਖਾ ਤੇਰੀ ਹਾਂ ਸਿੱਖਾ ਤੇਰੀ ਸ਼ਾਨ ਬਦਲੇ ਓ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਗੱਜ ਕੇ ਬਈ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਲਓ ਆਪਾਂ ਹੁਣ ਥੋੜਾ ਜਿਹਾ ਇਤਿਹਾਸ ਹੁਣ ਮੀਂਹ ਤੇ ਨਹੀਂ ਪੈ ਰਿਹਾ ਪਿੱਛੇ ਠੀਕ ਹੈ ਹੁਣ ਲਓ ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਜਿੰਨਾ ਕੁ ਮੌਕਾ ਮਿਲਦਾ ਸਰਸਾ ਦੇ ਕੰਢੇ ਤੇ ਤੇਰੇ ਅਣਬਿਦ ਮੋਤੀ ਖਿੰਡ ਗਏ ਮੈਂ ਕੱਲ ਵੀ ਕਿਹਾ ਸੀ ਗੰਗੂ ਨੂੰ ਲਾਂ ਧਾਨਾ ਪਾਈਏ ਵੀ ਗੰਗੂ ਸਾਹਿਬਜ਼ਾਦਿਆਂ ਨੂੰ ਲੈ ਆਇਆ ਧਰੋ ਕਮਾਇਆ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਸਿਰ ਤੇ ਚੁੱਕ ਕੇ ਘਰੇ ਲੈ ਕੇ ਆਏ ਖੰਡ ਪਾਠ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਕਰਾਏ ਐ ਗੁਰੂ ਸਾਹਿਬ ਜਾਂਦੇ ਆ ਟੇਬਲ ਤੇ ਬੋਤਲਾਂ ਖੁੱਲ ਜਾਂਦੀਆਂ ਅਸੀਂ ਕਹਿੰਦੇ ਆ ਗੰਗੂ ਨੇ ਕਦਰ ਨਹੀਂ ਕੀਤੀ ਕਦਰ ਤੇ ਅਸੀਂ ਤੇ ਵੀ ਨਹੀਂ ਕੀਤੀ ਅਸੀਂ ਕਿੱਡੀ ਕੁ ਵੱਡੀ ਕਦਰ ਕਰਦੇ ਆ ਵੀ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਆਏ ਯਾਰ ਸੱਚੇ ਪਾਤਸ਼ਾਹ ਆਏ ਸਾਡੇ ਘਰ ਅਹਿਸਾਸ ਹੈ ਦੱਸਿਓ ਭਲਾ ਗੰਗੂ ਨੂੰ ਸਾਹਿਬਜ਼ਾਦਿਆਂ ਦਾ ਮੇਰੇ ਘਰ ਸਾਹਿਬਜ਼ਾਦੇ ਆਏ ਇਹ ਅਹਿਸਾਸ ਹੈ ਸੀ ਬੋਲੋ ਪਿਆਰਿਓ ਨਹੀਂ ਤੇ ਸਾਨੂੰ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਆਏ ਇਹ ਅਹਿਸਾਸ ਹੈ ਕਿੱਥੇ ਹੈ ਭੋਰਾ ਵੀ ਨਹੀਂ ਅਹਿਸਾਸ ਕਿੱਥੇ ਹੈ ਗੱਲ ਤੇ ਉਹ ਫੀਲਿੰਗ ਦੀ ਹੈ ਉਹ ਅਹਿਸਾਸ ਦੀ ਹੈ ਉਹ ਚਾਹ ਦੀ ਹੈ ਜਿਹੜਾ ਚਾਹ ਜਿਹਾ ਚੜ੍ਹਦਾ ਹੈ ਵੀ ਮੇਰੇ ਘਰ ਆਏ ਸੱਚੇ ਪਾਤਸ਼ਾਹ ਅਹਿਸਾਸ ਕਿੱਥੇ ਹੈ ਸਾਡੇ ਕੋਲ ਅੱਜ ਜੇ ਗੰਗੂ ਕੋਲ ਉਹ ਫੀਲ ਨਹੀਂ ਸੀ ਉਹ ਮਹਿਸੂਸ ਨਹੀਂ ਸੀ ਕਰਦਾ ਅਸੀਂ ਸਵਾਹ ਕਰਦੇ ਹਾਂ ਮਹਿਸੂਸ ਸਾਡੇ ਅੰਦਰ ਕਿੰਨੀ ਕੁ ਤੜਪ ਹੈ ਕਿੰਨਾ ਕੁ ਪਿਆਰ ਹੈ ਮਾਫ਼ ਕਰਨਾ ਬਹੁਤੇ ਅਸੀਂ ਉਹੋ ਜਿਹੇ ਹਾਂ ਦੋਗਲੇ ਜੇ ਉੱਤੋਂ ਕੁਝ ਹੋਰ ਹਾਂ ਵਿੱਚੋਂ ਕੁਝ ਹੋਰ ਹਾਂ ਉਹ ਅਹਿਸਾਸ ਨੇੜੇ ਤੇੜੇ ਵੀ ਨਹੀਂ ਲਓ ਸਿਰਸਾ ਦੇ ਕੰਢੇ ਤੇ ਸਤਿਗੁਰ ਦਾ ਸਾਰਾ ਪਰਿਵਾਰ ਵਿਛੜਿਆ ਸਰਸਾ ਜਿੱਥੇ ਦਰਿਆ ਸਤਲੁਜ ਦੇ ਵਿੱਚ ਪੈਂਦਾ ਹੈ ਉੱਥੇ ਜਿੱਧਰ ਨੂੰ ਪਾਣੀ ਸਿਰਸਾ ਦਾ ਸਰਸਾ ਦਾ ਪਾਣੀ ਜਿੱਧਰ ਨੂੰ ਜਾ ਰਿਹਾ ਸੀ ਸਾਹਿਬਜ਼ਾਦੇ ਤੇ ਮਾਤਾ ਜੀ ਉਸੇ ਦੇ ਨਾਲ ਤੁਰੇ ਕੰਢੇ ਕੰਢੇ ਟੱਪੇ ਨਹੀਂ ਸੀ ਸਰਸਾ ਪਾਰ ਨਹੀਂ ਸੀ ਕੀਤਾ ਮਾਤਾ ਜੀ ਇਹ ਤੇ ਮਲਾਹ ਨੇ ਪਾਰ ਕਰਾਇਆ ਨਾ ਸਤਲੁਜ ਪਾਰ ਨਹੀਂ ਸੀ ਕੀਤਾ ਪਹਿਲੀ ਰਾਤ ਪਰਲੇ ਪਾਸੇ ਠਹਿਰੇ ਸਰਸਾ ਪਾਰ ਸਰਸਾ ਸਿੰਘ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਸਰਸਾ ਪਾਰ ਕਰਕੇ ਪਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਜਿੱਧਰ ਨੂੰ ਪਾਣੀ ਜਾਂਦਾ ਹੈ ਉੱਧਰ ਉੱਧਰ ਨੂੰ ਤੁਰੇ ਗਏ ਸਰਸਾ ਦਾ ਪਾਣੀ ਜਿੱਧਰ ਨੂੰ ਜਾਂਦਾ ਤੇ ਅੱਗੇ ਜਾ ਕੇ ਸਰਸਾ ਜਿਹੜਾ ਸੀ ਇਹ ਪੈ ਜਾਂਦਾ ਸੀ ਸਤਲੁਜ ਦਰਿਆ ਦੇ ਵਿੱਚ ਦਰਿਆ 'ਚ ਪੈਂਦਾ ਸੀ ਉਹ ਨਾਲ ਨਾਲ ਤੁਰੇ ਆਏ ਹੁਣ ਇੱਕ ਖੱਚਰ ਲਿਖਿਆ ਮਾਤਾ ਜੀ ਦੇ ਕੋਲ ਖੱਚਰ ਤੇ ਖੱਚਰ ਦੇ ਵਿੱਚ ਖੱਚਰ ਦੇ ਉੱਤੇ ਕਿਉਂਕਿ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਖੱਚਰ ਨਹੀਂ ਪੈਦਲ ਸਨ ਪਰ ਬਹੁਤਿਆਂ ਨੇ ਇਹ ਗੱਲ ਮੰਨੀ ਹੈ ਵੀ ਖੱਚਰ ਦੇ ਵਿੱਚ ਖੁਰਜੀ ਸੀ ਉਹਦੇ ਵਿੱਚ ਮੋਹਰਾਂ ਐਦਾਂ ਮਾਤਾ ਜੀ ਤੁਰੇ ਆਏ ਤੁਰਦਿਆਂ ਤੁਰਦਿਆਂ ਫਿਰ ਪਹੁੰਚੇ ਚੱਕ ਢੇਰਾਂ ਪਿੰਡ ਪੈਂਦਾ ਜਿਹੜਾ ਉੱਥੇ ਸਾਹਮਣੇ ਇੱਕ ਛੱਪਰੀ ਨਜ਼ਰ ਆਈ ਉੱਥੇ ਫਿਰ ਮਾਤਾ ਜੀ ਨੇ ਕਿਹਾ ਵੀ ਚਲੋ ਉਹ ਲਾਲਟੈਨ ਬਲਦੀ ਦਿਸਦੀ ਹੈ ਉੱਥੇ ਚੱਲਦੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਜਦੋਂ ਛੱਪਰੀ ਦੇ ਅੱਗੇ ਜਾ ਕੇ ਪਹੁੰਚੇ ਤੇ ਐਦਾਂ ਆਵਾਜ਼ ਮਾਰਦੇ ਆ ਛੱਪਰੀ ਦੇ ਮਾਲਕਾ ਬਾਹਰ ਆ ਭਾਈ ਵੇਖੋ ਅੱਜ ਜਿਵੇਂ ਠੰਡ ਹੈ ਨਾ ਹੁਣ ਅੱਜ ਵੇਖੋ ਅੱਜ ਕਿੱਦਾਂ ਦਾ ਮੌਸਮ ਕਹਿੰਦੇ ਬਰਸਾਤ ਵੀ ਹੁੰਦੀ ਸੀ ਸਰਸਾ ਭਰਿਆ ਹੋਇਆ ਸੀ ਤੇ ਅੱਜ ਨਾਲੋਂ ਜ਼ਿਆਦਾ ਠੰਡ ਵੀ ਹੋਏਗੀ ਕਿਉਂਕਿ ਪਾਪੂਲੇਸ਼ਨ ਉਦੋਂ ਇੰਨੀ ਜ਼ਿਆਦਾ ਹੈ ਨਹੀਂ ਸੀ ਨਾ ਫੈਕਟਰੀਆਂ ਲੱਗੀਆਂ ਸੀ ਨਾ ਗੱਡੀਆਂ ਸੀ ਇੰਨੀ ਆਬਾਦੀ ਸੀ ਆਬਾਦੀ ਜਿੰਨੀ ਘੱਟ ਹੋਵੇ ਠੰਡ ਉਨੀ ਜ਼ਿਆਦਾ ਲੱਗਦੀ ਉਦੋਂ ਠੰਡ ਅੱਜ ਨਾਲੋਂ ਜ਼ਿਆਦਾ ਪੈਂਦੀ ਸੀ ਇਦੋਂ ਜ਼ਿਆਦਾ ਸਰਦੀ ਹੋਵੇ ਤੇ ਬੰਦਾ ਹੁਣ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇਦਾਂ ਹੋਣਾ ਵੀ ਫਟਾਫਟ ਸਮਾਪਤੀ ਜਦੋਂ ਹੋਵੇ ਵੀ ਘਰੋਂ ਘਰੀ ਪਹੁੰਚ ਜਾਈਏ ਵੀ ਬਰਸਾਤ ਦਾ ਸਮਾਂ ਠੰਡ ਦਾ ਸਮਾਂ ਹੈ ਵੀ ਆਪਦੇ ਆਪਦੇ ਘਰੇ ਪਹੁੰਚ ਜਾਈਏ ਵੇਲੇ ਨਾਲ ਹਰੇਕ ਬੰਦਾ ਇਹ ਕੋਸ਼ਿਸ਼ ਕਰਦਾ ਹੈ ਇਹ ਯਤਨ ਕਰਦਾ ਹੈ ਛੱਪਰੀ ਦੇ ਅੱਗੇ ਖੜ ਕੇ ਮਾਤਾ ਜੀ ਨੇ ਆਵਾਜ਼ ਦਿੱਤੀ ਵੀ ਛੱਪਰੀ ਦੇ ਮਾਲਕਾ ਭਾਈ ਖੋਲ ਬੂਆ ਕੌਣ ਆਇਆ ਬਾਹਰ ਕਰੀਮ ਬਖਸ਼ ਮਾਛੀ ਉਹ ਕਰੀਮ ਬਖਸ਼ ਮਲਾਹ ਹੈ ਸਤਲੁਜ ਦੇ ਵਿੱਚ ਬੇੜੀ ਉਹਨੇ ਪਾਈ ਹੈ, ਆਉਂਦੇ ਜਾਂਦੇ ਮੁਸਾਫਰਾਂ ਨੂੰ ਪਾਰ ਕਰਾ ਦਿੰਦਾ ਹੈ, ਉਹਦੇ ਨਾਲ ਹੀ ਇਹਦਾ ਨਿਰਵਾਹ ਚੱਲਦਾ, ਗੁਜ਼ਾਰਾ ਚੱਲਦਾ। ਇਹਦਾ ਨਾਮ ਪੂਰਾ ਕਰੀਮ ਬਖਸ਼ ਹੈ। ਇਹਨੂੰ ਹਿੰਦੂ ਤੋਂ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਸੀ, ਇਹ ਹੈ ਹਿੰਦੂ ਸੀ, ਜ਼ਬਰਦਸਤੀ ਇਹਨੂੰ ਮੁਸਲਮਾਨ ਬਣਾ ਲਿਆ ਗਿਆ ਸੀ। ਇਹਦਾ ਨਾਮ ਕਈ ਇਤਿਹਾਸਕਾਰਾਂ ਨੇ ਕੁੰਮਾ ਮਾਸ਼ਕੀ ਵੀ ਲਿਖਿਆ, ਪਰ ਇਹਦਾ ਨਾਮ ਮੁਸਲਮਾਨ ਬਣਨ ਤੋਂ ਬਾਅਦ ਬਣਿਆ ਕਰੀਮ ਬਖਸ਼, ਇਹਦਾ ਨਾਮ ਰੱਖਿਆ। ਜਦੋਂ ਇਹਨੇ ਬਾਹਰ ਆ ਕੇ ਵੇਖਿਆ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ, ਇੱਕਦਮ ਪੁੱਛਦਾ ਹੈ, ਕੌਣ ਹੋ ਜੀ ਤੁਸੀਂ? ਮਾਤਾ ਜੀ ਨੇ ਅੱਗੋਂ ਪੁੱਛਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ? ਮਾਤਾ ਜੀ ਪੁੱਛਦੇ, ਗੁਰੂ ਗੋਬਿੰਦ ਸਿੰਘ ਨੂੰ ਜਾਣਦਾ? ਕਹਿੰਦਾ ਜੀ ਉਹਨਾਂ ਨੂੰ ਕੌਣ ਨਹੀਂ ਜਾਣਦਾ, ਚੰਗੀ ਤਰ੍ਹਾਂ ਜਾਣਦਾ, ਉਹਨਾਂ ਦਾ ਨਾਮ ਸੁਣਿਆ, ਉਹਨਾਂ ਦੇ ਸਿੱਖ ਬਹੁਤ ਮੇਰੇ ਇੱਥੇ ਬੇੜੀ ਵਿੱਚ ਬਹਿ ਕੇ ਲੰਘਦੇ ਐ, ਪਾਰ ਕਰਦਾ, ਮੈਂ ਬਹੁਤ ਉਹਨਾਂ ਦੀਆਂ ਗੱਲਾਂ ਸੁਣੀਆਂ, ਜਦੋਂ ਕਦੇ ਸਬੱਬ ਲੱਗਿਆ ਮੈਂ ਦਰਸ਼ਨ ਵੀ ਕਰਨੇ ਚਾਹੁੰਦਾ। ਮਾਤਾ ਜੀ ਕਹਿੰਦੇ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਉਹ ਮੇਰੇ ਪੁੱਤ ਲੱਗਦੇ ਐ, ਮੇਰੇ ਲਾਲ ਨੇ, ਤੇ ਇਹ ਉਹਨਾਂ ਦੇ ਲਾਲ ਨੇ, ਇਹ ਮੇਰੇ ਪੋਤੇ ਐ, ਉਹ ਮੇਰੇ ਪੁੱਤ ਐ। ਚਾਹ ਚੜ ਗਿਆ, ਉਹਨੇ ਨਮਸਕਾਰ ਕੀਤਾ, ਕਹਿੰਦਾ ਜੀ ਧੰਨ ਭਾਗ ਮੇਰੇ ਦਰਸ਼ਨ ਹੋਏ, ਪਰ ਤੁਹਾਡਾ ਆ ਹਾਲ। ਮਾਤਾ ਜੀ ਨੇ ਇੱਕ ਦੋ ਮਿੰਟ ਚ ਸੰਖੇਪ ਚ ਦੱਸਤਾ ਵੀ ਇਦਾਂ ਕਰਕੇ ਘੇਰਾ ਕਈ ਮਹੀਨੇ ਪਾਈ ਰੱਖਿਆ, ਆਨੰਦਪੁਰ ਦਾ ਕਿਲਾ ਅਸੀਂ ਛੱਡਿਆ, ਵਾਅਦੇ ਇਹਨਾਂ ਨੇ ਬੜੇ ਕੀਤੇ, ਪਰ ਸਭ ਵਾਅਦਿਆਂ ਤੋਂ ਮੁੱਕਰ ਕੇ ਹੁਣ ਸਾਡਾ ਪਿੱਛਾ ਲੱਗ ਪਏ ਕਰਨ। ਬਹੁਤੇ ਸਿੰਘ ਸਰਸਾ ਪਾਰ ਕਰ ਗਏ, ਕਈ ਬੱਚੇ ਤੇ ਬਜ਼ੁਰਗ ਕਈ ਸਰਸਾ ਦੇ ਵਿੱਚ ਰੁੜ ਗਏ, ਪਾਣੀ ਤੇਜ਼ ਸੀ, ਮੈਂ ਸਰਸਾ ਪਾਰ ਨਹੀਂ ਕੀਤਾ, ਮੈਂ ਆਪਣੇ ਪੋਤਿਆਂ ਨੂੰ ਲੈ ਕੇ ਇੱਧਰ ਨੂੰ ਆ ਗਿਆ, ਸਾਰੇ ਹੀ ਅਸੀਂ ਵਿਛੜ ਗਏ, ਹੈ ਤੇ ਕਾਫੀ ਵੱਡਾ ਕਾਫਲਾ ਸੀ ਸਾਡਾ, ਪਰ ਖੇਰੂ ਖੇਰੂ ਹੋ ਗਏ, ਪਤਾ ਨਹੀਂ ਕੋਈ ਕਿੱਧਰ ਨੂੰ ਚਲ ਗਿਆ, ਕੋਈ ਕਿੱਧਰ ਨੂੰ ਚਲ ਗਿਆ, ਸਾਰੇ ਹੀ ਇੱਕ ਦੂਜੇ ਤੋਂ ਵਿਛੜ ਗਏ, ਤੇ ਰਾਤ ਦਾ ਸਮਾਂ, ਹੁਣ ਜਾਈਏ ਕਿੱਧਰ? ਵੀ ਹੁਣ ਤੂੰ ਦੱਸ, ਸਤਪੋਹ ਦੀ ਰਾਤ ਹੈ ਇਹ, 21 ਦਸੰਬਰ, ਉਹਦੇ 21 ਦਸੰਬਰ ਸੀ ਸਤਪੋਹ। ਕਹਿਣ ਲੱਗਾ ਜੀ ਮੇਰੀ ਛੱਪੜੀ ਤੁਹਾਡੀ ਹੈ, ਅੱਜ ਰਹੋ ਕੱਲ ਰਹੋ ਜਿੰਨੇ ਦਿਨ ਮਰਜ਼ੀ ਰਹੋ, ਮੈਂ ਬਾਹਰ ਇੱਥੇ ਪੈ ਜਾਊਂ, ਤੁਸੀਂ ਅੰਦਰ ਆਰਾਮ ਕਰੋ। ਮਾਤਾ ਜੀ ਨੂੰ ਅੰਦਰ ਪਾ ਕੇ ਜਿੱਦਾਂ ਦਾ ਬਿਸਤਰਾ ਸੀ ਉਸ ਵੇਲੇ ਉਹਦੇ ਕੋਲੇ ਜੋ ਵੀ ਉਹਨੇ ਵਿਛਾਇਆ, ਤੇ ਉੱਥੇ ਇੱਕ ਨੇੜੇ ਬਜ਼ੁਰਗ ਮਾਈ ਰਹਿੰਦੀ ਲਛਮੀ, ਉਹਦਾ ਨਾਮ ਲਿਖਿਆ, ਉਹਦੇ ਤੋਂ ਜਾ ਕੇ ਪ੍ਰਸ਼ਾਦਾ ਵੀ ਲੈ ਕੇ ਆਇਆ, ਤੇ ਪ੍ਰਸ਼ਾਦਾ ਲਿਆ ਕੇ ਮਾਤਾ ਜੀ ਨੂੰ ਛਕਾਇਆ। ਉਹ ਕਹਿੰਦੀ ਮੈਂ ਸਵੇਰੇ ਫੇਰ ਆਊਂ ਪ੍ਰਸ਼ਾਦਾ ਲੈ ਕੇ। ਬੀਬੀ ਕਹਿੰਦੀ ਬ੍ਰਾਹਮਣਾਂ ਦੇ ਘਰੋਂ ਸੀ ਉਹ ਬੀਬੀ ਜਿਹਨੇ ਪ੍ਰਸ਼ਾਦਾ ਛਕਾਇਆ, ਕਿਉਂਕਿ ਸਾਰੀ ਕੌਮ ਮਾੜੀ ਨਹੀਂ ਹੁੰਦੀ, ਮਾੜੇ ਚੰਗੇ ਸਾਰਿਆਂ 'ਚ ਹੀ ਹੈ, ਕੱਲ੍ਹ ਵੀ ਆਪਾਂ ਗੱਲ ਕਰਦੇ। ਲਓ ਜੀ ਪ੍ਰਸ਼ਾਦਾ ਰਾਤ ਨੂੰ ਛਕਿਆ, ਜਿੱਦਾਂ ਦੀ ਛੱਪਰੀ ਸੀ ਤਾਂ ਮਾਤਾ ਜੀ ਆਪਣੇ ਨਾਲ ਲਾ ਕੇ ਸਾਰੀ ਰਾਤ ਪਏ ਰਹੇ, ਬੱਚੇ ਸਾਹਿਬਜ਼ਾਦੇ, ਤੇ ਸਾਰੀ ਰਾਤ ਜਿਹੜੀ ਸੀ ਸਤਪੋਹ ਦੀ ਉਹ ਲੰਘ ਗਈ। ਹੁਣ ਆਇਆ ਅੱਠਪੋਹ, ਉੱਧਰ ਤੇ ਜੰਗ ਹੋ ਰਿਹਾ, ਸਤਪੋਹ ਦੀ ਰਾਤ ਲੰਘਣ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਅੱਠਪੋਹ ਨੂੰ ਸ਼ਹੀਦ ਹੋਏ। ਇੱਧਰ ਮਾਤਾ ਜੀ ਕਹਿੰਦੇ ਐ ਵੀ ਕਰੀਮ ਬਖਸ਼ ਕੋਈ ਲੱਭ ਕੋਈ ਏਦਾਂ ਦਾ ਬੰਦਾ ਜਿਹੜਾ ਸਾਨੂੰ ਖਾਲਸੇ ਨਾਲ ਮਿਲਾਵੇ, ਸਾਰੇ ਵਿਛੜ ਗਏ ਆ, ਕੋਈ ਨਾ ਕੋਈ ਏਦਾਂ ਦੀ ਕੜੀ ਜੁੜੇ, ਕੋਈ ਮਿਲ ਜਾਏ, ਕੋਈ ਲੱਭ ਜਿਹੜਾ ਪਹੁੰਚਾ ਦੇਵੇ ਸਾਨੂੰ। ਜਦੋਂ ਏਦਾਂ ਕਿਹਾ ਤੇ ਕਰੀਮ ਬਖਸ਼ ਕਹਿੰਦਾ ਮੈਂ ਗੇੜਾ ਦੇ ਕੇ ਆਉਂਦਾ ਬਾਹਰ। ਉਹ ਬਾਹਰ ਗੇੜਾ ਦੇਣ ਗਿਆ, ਫਿਰ ਏਦਾਂ ਜਦੋਂ ਆਇਆ ਘੁੰਮ ਕੇ ਲੱਭਦਾ ਫਿਰਦਾ ਹੈ, ਉਦੋਂ ਫਿਰ ਗੰਗੂ ਉਹਨੂੰ ਮਿਲਿਆ। ਗੰਗੂ ਨੂੰ ਵੀ ਪਤਾ ਲੱਗ ਗਿਆ ਸੀ ਵੀ ਇਦਾਂ ਕਰਕੇ ਸਾਹਿਬਜ਼ਾਦੇ ਸਭ ਵਿਛੜ ਗਏ ਹੈ, ਵੀ ਸ਼ਾਇਦ ਕੋਈ ਮੈਨੂੰ ਮਿਲ ਜਾਵੇ ਪਰਿਵਾਰ ਦਾ, ਇਹ ਵੀ ਲੱਭਦਾ ਫਿਰਦਾ ਸੀ। ਇੰਨੇ ਨੂੰ ਕਰੀਮ ਬਖਸ਼ ਮਿਲ ਪਿਆ, ਥੋੜਾ ਬਹੁਤ ਤੇ ਪਹਿਲਾਂ ਤੇ ਪੜਦਾ ਜਾ ਰੱਖਦਾ ਕਰੀਮ ਬਖਸ਼, ਪਤਾ ਨਹੀਂ ਉਪਰਾ ਬੰਦਾ ਕੋਈ ਕੌਣ ਹੈ। ਗੱਲ ਕਰਦਿਆਂ ਕਰਦਿਆਂ ਵੀ ਗੁਰੂ ਗੋਬਿੰਦ ਸਿੰਘ ਕਹਿੰਦਾ ਹਾਂ ਮੈਂ ਉੱਥੇ ਵੀ ਜਾਂਦਾ ਰਿਹਾ, ਉੱਥੇ ਸੇਵਾ ਵੀ ਕਰਦੇ ਰਹੇ ਹਾਂ, ਜਾਂਦੇ ਆਉਂਦੇ ਰਹੇ ਹਾਂ, ਪਿਆਰ ਵੀ ਬੜਾ ਸੀ, ਪਤਾ ਨਹੀਂ ਕਿੱਧਰ ਚਲੇ ਗਏ। ਹੁਣ ਇਹ ਕੋਈ ਭੁਲੇਖਾ ਪੈ ਜਾਣਾ ਕੋਈ ਵੱਡੀ ਗੱਲ ਨਹੀਂ, ਅੱਜ ਵੀ ਅਸੀਂ ਭੁਲੇਖੇ ਵਿੱਚ ਹੀ ਹਾਂ, ਅੱਜ ਵੀ ਸਾਡੀ ਸਿੱਖ ਕੌਮ ਬਹੁਤ ਇਹੋ ਜਿਹੇ ਸਿੱਖਾਂ ਤੇ ਵਿਸ਼ਵਾਸ ਕਰਦੀ ਹੈ ਜਿਹੜੇ ਵਿਸ਼ਵਾਸ ਯੋਗ ਹੈ ਥੋੜਾ ਆ ਪਿੱਠ ਦੀ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਜਿਹੜੇ ਲੋਕ ਆ ਕੌਮ ਨੂੰ ਬਰਬਾਦ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਪੰਥ ਦਾ ਬੇੜਾ ਗਰਕ ਕੀਤਾ ਉਹਨਾਂ ਤੇ ਵਿਸ਼ਵਾਸ ਕਰਦੇ ਹੀ ਆ ਅੱਜ ਅਸੀਂ ਗੱਲਾਂ ਵਧੀਆ ਵਧੀਆ ਕਰ ਲੈਂਦੇ ਆ ਸਾਨੂੰ ਇਹ ਲੱਗਦਾ ਵੀ ਯਾਰ ਇਹ ਬੰਦਾ ਹੀ ਬਹੁਤ ਪੰਥ ਦਰਦੀ ਹੈ ਇਹਦੇ ਅੰਦਰ ਦਰਦ ਬਹੁਤ ਹੈ ਗੰਗੂ ਨੇ ਵੀ ਇਦਾਂ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕੀਤੀਆਂ ਕਰੀਮ ਬਖਸ਼ ਕਹਿੰਦਾ ਇਹ ਤੇ ਬੰਦਾ ਸੇਵਕ ਹੀ ਬਹੁਤ ਵਧੀਆ ਲੱਗਦਾ ਕਹਿੰਦਾ ਚੱਲੋ ਮੇਰੇ ਘਰ ਨੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਘਰੇ ਲੈ ਆਇਆ ਮਾਤਾ ਜੀ ਨੂੰ ਮਿਲਿਆ ਫਿਰ ਤੁਹਾਨੂੰ ਪਤਾ ਹੀ ਹੈ ਜੋ ਉਹਨੇ ਕੀਤਾ ਹੋਣਾ ਭੇਖੀ ਬੰਦੇ ਜਿੱਦਾਂ ਕਰਦੇ ਆ ਪੈਰਾਂ ਤੇ ਡਿੱਗਦਾ ਧੰਨ ਭਾਗ ਮੇਰੇ ਮੈਨੂੰ ਦਰਸ਼ਨ ਹੋ ਗਏ ਸ਼ੁਕਰ ਹੋਇਆ ਇਦਾਂ ਗੱਲਾਂ ਕਰਦਾ ਮਾਤਾ ਜੀ ਕਹਿੰਦੇ ਵੀ ਗੰਗੂ ਹੁਣ ਲੈ ਚੱਲ ਫਿਰ ਸਾਨੂੰ ਮਿਲਾ ਦੇ ਖਾਲਸੇ ਨੂੰ ਗੁਰੂ ਸਾਹਿਬ ਨੂੰ ਮਿਲਾ ਦੇ ਕਹਿੰਦਾ ਹਾਂ ਮਾਤਾ ਜੀ ਮੈਂ ਮਿਲਾ ਦਿਆਂਗਾ ਇਹਨੇ ਨੂੰ ਲਕਸ਼ਮੀ ਬੀਬੀ ਆਈ ਉਹਨੇ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ ਫਿਰ ਮਾਤਾ ਜੀ ਦੇ ਖੁਰਜੀ ਸੀ ਨਾ ਜਿਹੜੀ ਕੋਲ ਉਹ ਖੁਰਜੀ ਦੇ ਵਿੱਚੋਂ ਦੋ ਮੋਹਰਾਂ ਕਰੀਮ ਬਖਸ਼ ਨੂੰ ਕੱਢ ਕੇ ਦਿੱਤੀਆਂ ਕਈਆਂ ਨੇ ਪੰਜ ਵੀ ਪੰਜ ਮੋਹਰਾਂ ਕਹਿ ਲਓ ਚਾਹੇ ਦੋ ਕਹਿ ਲਓ ਉਹਨੂੰ ਮੋਹਰਾਂ ਕੱਢ ਕੇ ਦਿੱਤੀਆਂ ਲਕਸ਼ਮੀ ਬੀਬੀ ਨੂੰ ਵੀ ਮਾਇਆ ਦਿੱਤੀ ਥੋੜ੍ਹੀ ਜੀ ਉਹ ਲੈਣ ਨਾ ਕਹਿੰਦੇ ਜਿਸ ਤੇ ਸੇਵਾ ਕੀਤੀ ਅਸੀਂ ਪੈਸੇ ਕਾਹਦੇ ਲੈਣੇ ਕਹਿੰਦੇ ਨਹੀਂ ਇਦਾਂ ਨਾ ਕਰੋ ਸਾਡਾ ਇਹ ਪਿਆਰ ਸਮਝ ਕੇ ਰੱਖ ਲਓ ਉਹ ਹੁਣ ਗੰਗੂ ਨੇ ਵੇਖ ਲਈ ਵੀ ਆਹ ਤੇ ਮਾਇਆ ਇਹਨਾਂ ਕੋਲ ਤੇ ਖਜ਼ਾਨਾ ਤਕੜਾ ਹੀ ਲੱਗਦਾ ਹੈ ਲਾਲਚ ਆ ਗਿਆ ਮਨ ਵਿੱਚ ਹੈ ਤੇ ਇਦਾਂ ਦਾ ਹੀ ਸੀ ਲਾਲਚ ਮਨ ਵਿੱਚ ਪੈਦਾ ਹੋ ਗਿਆ ਫਿਰ ਲੈ ਤੁਰਿਆ ਨਾਲ ਚੱਲਦੇ ਚੱਲਦੇ ਫਿਰ ਇਹਨੇ ਨਾ ਕੋਸ਼ਿਸ਼ ਇਹ ਕੀਤੀ ਸੀ ਵੀ ਮੈਨੂੰ ਪਿੰਡ ਤੱਕ ਜਾਣ ਤੋਂ ਪਹਿਲਾਂ ਹੀ ਦਾ ਲੱਗ ਜੇ ਵੀ ਮੈਂ ਥੈਲੀ ਮੈਂ ਮੋਹਰਾਂ ਵਾਲੀ ਖੁਰਜੀ ਲੈ ਕੇ ਨਿਕਲਾਂ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਊਂ ਵੀ ਕਿਤੇ ਫਸ ਨਾ ਜਾਈਏ ਇਹ ਚਾਹੁੰਦਾ ਸੀ ਵੀ ਮੈਂ ਪਿੰਡ ਨਾ ਲੈ ਕੇ ਜਾਵਾਂ ਐਸ ਸਹੇੜੀ ਪਿੰਡ ਆਉਣ ਤੋਂ ਪਹਿਲਾਂ ਇਹਨੇ ਕਾਈਲੌਰ ਪਿੰਡ ਜਿਹੜਾ ਪੈਂਦਾ ਹੈ ਉੱਥੇ ਲੈ ਕੇ ਇਹ ਇਤਿਹਾਸ ਵਿੱਚ ਲਿਖਿਆ ਮਿਲਦਾ ਵੀ ਇੱਕ ਤਲਾਅ ਦੇ ਉੱਤੇ ਤਲ ਲਿਖਿਆ ਤਲ ਦੇ ਉੱਤੇ ਤਲਾਅ ਹੀ ਹੁੰਦਾ ਹੈ ਤਲ ਤਲਾਅ ਦੇ ਉੱਤੇ ਦਰਖਤ ਸੀ ਤਿੰਨ ਚਾਰ ਵੱਡੇ ਵੱਡੇ ਦਰਖਤਾਂ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਿਠਾ ਦਿੱਤਾ ਕਹਿੰਦਾ ਅੱਗੇ ਖਤਰਾ ਬਹੁਤ ਹੈ ਗੇੜਾ ਦੇ ਕੇ ਆਇਆ ਮਾੜਾ ਜਿਹਾ ਕਹਿੰਦਾ ਮੇਰੇ ਪਿੰਡ ਵਿੱਚ ਖਤਰਾ ਬਹੁਤ ਹੈ ਇੱਥੇ ਹੀ ਆਰਾਮ ਕਰੀਏ ਹੁਣ ਕਾਈਲੌਰ ਪਿੰਡ ਮੈਂ ਤੇ ਨਹੀਂ ਵੇਖਿਆ ਪਰ ਜਿਹੜੀ ਗੱਲ ਇਤਿਹਾਸ 'ਚ ਲਿਖੀ ਹੈ ਮੈਨੂੰ ਇਹ ਵੀ ਲੱਗਦਾ ਵੀ ਉੱਥੇ ਕੋਈ ਯਾਦਗਾਰ ਵੀ ਨਹੀਂ ਬਣੀ ਸਾਹਿਬਜ਼ਾਦਿਆਂ ਦੀ ਕਾਈਲੌਰ ਪਿੰਡ ਦੇ ਵਿੱਚ ਕਹਿੰਦੇ ਇੱਕ ਛੱਪੜ ਹੈ ਤੇ ਉਹਦੇ ਕੰਢੇ ਉੱਤੇ ਇੱਕ ਸ਼ਹੀਦਾਂ ਦੀ ਜਗ੍ਹਾ ਹੈ ਕਾਈਲੌਰ ਪਿੰਡ ਵਿੱਚ ਉਹ ਜਿਹੜੀ ਸ਼ਹੀਦਾਂ ਦੀ ਜਗ੍ਹਾ ਹੈ ਉਹਦੇ ਨਾਲ ਲੱਗਦਾ ਹੀ ਕੰਧ ਦੇ ਨਾਲ ਹੀ ਇੱਕ ਛੱਪੜ ਹੈ ਤਲਾਬ ਹੈ ਤੇ ਜਿਹੜੇ ਬੰਦਿਆਂ ਨੇ ਖੋਜ ਕੀਤੀ ਹੈ ਉਹ ਜਿਹੜਾ ਤਲਾ ਛੱਪੜ ਹੁਣ ਤੇ ਛੱਪੜ ਹੈ ਹੁਣ ਤਲਾ ਨਹੀਂ ਛੱਪੜ ਹੈ ਤੇ ਜਦੋਂ ਉਹਨੂੰ ਥੋੜਾ ਜਿਹਾ ਵੇਖਿਆ ਸੀ ਨੇੜੇ ਜਾ ਕੇ ਤੇ ਉਹਦੇ ਵਿੱਚ ਪੁਰਾਣੇ ਸਮਿਆਂ 'ਚ ਜਿਹੜੇ ਲੋਕ ਜਾਣਦੇ ਹੈ ਉਹਨਾਂ ਪਿੰਡਾਂ ਦੇ ਪੁਰਾਣੀਆਂ ਇੱਟਾਂ ਦੀਆਂ ਪੌੜੀਆਂ ਸੀ ਉੱਥੇ ਉਹ ਪੌੜੀਆਂ ਤੋਂ ਇਹ ਲੱਗਦਾ ਸੀ ਵੀ ਅੱਜ ਛੱਪੜ ਹੈ ਪਰ ਕਦੇ ਇੱਥੇ ਤਲਾਬ ਸੀ ਪਿੰਡ 'ਚ ਕਾਈਲੌਰ ਪਿੰਡ ਵਿੱਚ ਵੀ ਹੁਣ ਛੱਪੜ ਹੈ ਪਰ ਕਦੇ ਨਾ ਕਦੇ ਇੱਥੇ ਤਲਾਬ ਸੀ ਤੇ ਉਸ ਪਿੰਡ ਵਿੱਚ ਇੱਕ ਸ਼ਹੀਦਾਂ ਦੀ ਜਗ੍ਹਾ ਬਣੀ ਹੈ ਹੁਣ ਬਹੁਤੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਇਹ ਸ਼ਹੀਦਾਂ ਦੀ ਜਗ੍ਹਾ ਕਿਹਦੀ ਜਗ੍ਹਾ ਹੈ ਪਰ ਕਹਿੰਦੇ ਉਸੇ ਜਗ੍ਹਾ ਤੇ ਸਾਹਿਬਜ਼ਾਦੇ ਜਿਹੜੇ ਸੀ ਉਹਨਾਂ ਨੇ ਇੱਕ ਰਾਤ ਕੱਟੀ ਕਾਈਲੌਰ ਪਿੰਡ ਦੇ ਤਲਾਬ ਹੁੰਦਾ ਸੀ ਕਹਿੰਦੇ ਉੱਥੇ ਕਦੇ ਉੱਥੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਕਟਾਈ ਇਹਨੇ ਵੈਸੇ ਵੀ ਕਹਾਂਗਾ ਵੀ ਜਿਹੜੇ ਜੇ ਕਾਈਲੌਰ ਦੇ ਇੱਧਰ ਬੰਦੇ ਸੰਗਤ ਆਈ ਹੋਵੇ ਉਹ ਇਹਨਾਂ ਚੀਜ਼ਾਂ ਦੀ ਖੋਜ ਜ਼ਰੂਰ ਕਰਨ ਤੇ ਜੇ ਤੁਹਾਨੂੰ ਲੱਭਦਾ ਹੈ ਕੁਛ ਤੇ ਜ਼ਰੂਰ ਉਹ ਜਗ੍ਹਾ ਇਦਾਂ ਦੀ ਜਿਹੜੀ ਹੈ ਉਹਨੂੰ ਇਤਿਹਾਸ ਵਿੱਚ ਲੈ ਕੇ ਆਓ ਬਈ ਜਿਵੇਂ ਸਹੇੜੀ ਪਿੰਡ ਦਾ ਜ਼ਿਕਰ ਆਉਂਦਾ ਹੈ ਉਸ ਨਗਰ ਦਾ ਵੀ ਇਤਿਹਾਸ 'ਚ ਆਉਂਦਾ ਹੈ ਉਸ ਨਗਰ ਦੇ ਵਿੱਚ ਵੀ ਸਾਹਿਬਜ਼ਾਦੇ ਗਏ ਹੈ ਚਲੋ ਹੁਣ ਉੱਥੇ ਇੱਕ ਰਾਤ ਕੱਟੀ ਇਹਦਾ ਦਾ ਨਹੀਂ ਲੱਗਿਆ ਗੰਗੂ ਸੌਂ ਗਿਆ ਇਹਨੂੰ ਇਹ ਸੀ ਵੀ ਰਾਤ ਨੂੰ ਉੱਠਾਂਗੇ ਜਦੋਂ ਇਹ ਉੱਠਿਆ ਉਦੋਂ ਪਹਿਲਾਂ ਮਾਤਾ ਜੀ ਨੇ ਉੱਠ ਕੇ ਉਹ ਜਿਹੜਾ ਤਲਾਬ ਸੀ ਉਦੋਂ ਉਹ ਤਲਾਬ ਦੇ ਵਿੱਚ ਹੱਥ ਪੈਰ ਧੋ ਕੇ ਪੰਜ ਇਸ਼ਨਾਨਾ ਕਹਿ ਲਓ ਇਦਾਂ ਕਹਿ ਲਓ ਕਰਕੇ ਤੇ ਮਾਤਾ ਜੀ ਉੱਠ ਕੇ ਬਹਿ ਗਏ ਜਦੋਂ ਇਹ ਉੱਠਿਆ ਇਹ ਕਹਿੰਦਾ ਹੁਣ ਤੇ ਦਾ ਨਹੀਂ ਲੱਗਣਾ ਇਹਨੂੰ ਫਿਰ ਮਜਬੂਰੀ ਵਸ ਇੱਥੇ ਲੈ ਕੇ ਆਉਣਾ ਪਿਆ ਫਿਰ ਜਿੱਥੇ ਤੁਹਾਡੇ ਗੁਰਦੁਆਰਾ ਐਮਾ ਸਾਹਿਬ ਬਣਿਆ ਇਹ ਵੀ ਇੱਥੇ ਗੁਰਦੁਆਰਾ ਹੈ ਸਹੇੜੀ ਪਿੰਡ ਵਿੱਚ ਉੱਥੇ ਇੱਕ ਫਕੀਰ ਰਹਿੰਦਾ ਸੀ ਝਾੜੀਆਂ ਜੀਆਂ ਦੇ ਵਿੱਚ ਭਾਗਤਾ ਇਹਨੇ ਕਹਿੰਦਾ ਇੱਥੇ ਬੈਠੋ ਇੱਥੇ ਬੈਠੋ ਹੁਣ 21 ਦੀ ਰਾਤ ਕੱਟੀ ਚੱਕ ਢੇਰਾ ਚੱਕ ਢੇਰਾ 21 ਦਸੰਬਰ ਸੱਤ ਪੋਹ 22 ਦਸੰਬਰ ਦੀ ਰਾਤ ਕੱਟੀ 21 ਨੌਰ 8 ਪੋਹ ਤੇ ਜਿਹੜੀ 9 ਪੋਹ ਦੀ ਰਾਤ ਹੈ 23 ਦਸੰਬਰ 23 ਦਸੰਬਰ 9 ਪੋਹ ਇਹ ਸਹੇੜੀ ਆਏ ਸਹੇੜੀ ਆਉਣ ਤੋਂ ਪਹਿਲਾਂ ਪਿੰਡ ਚ ਲਿਆਉਣ ਤੋਂ ਪਹਿਲਾਂ ਝਾੜੀਆਂ ਚ ਬਾਤਾ ਬਹੁਤ ਕਵੇਲਾ ਕਰਦਾ ਗੇੜੇ ਦੇਈ ਗਿਆ ਵੀ ਸ਼ਾਇਦ ਮੌਕਾ ਮਿਲ ਜੇ ਪਰ ਜਦੋਂ ਇਹਨੂੰ ਪਤਾ ਲੱਗਾ ਨਹੀਂ ਮੌਕਾ ਮਿਲਿਆ ਉੱਥੇ ਫਕੀਰ ਸੀ ਇੱਕ ਐਮਾ ਸਾਹਿਬ ਗੁਰਦੁਆਰਾ ਜਿੱਥੇ ਉੱਥੇ ਉਹ ਬੈਠਾ ਸੀ ਜਦੋਂ ਮਾਤਾ ਜੀ ਸਾਹਿਬ ਜਾਂਦੇ ਉਹਦੇ ਕੋਲ ਗਏ ਉਹ ਉੱਠ ਕੇ ਆਪ ਬਾਹਰ ਬਹਿ ਗਿਆ ਕਹਿੰਦਾ ਜੀ ਤੁਸੀਂ ਇੱਥੇ ਬੈਠੋ ਉਹਨੇ ਮਾਤਾ ਜੀ ਨੂੰ ਤੇ ਸਾਹਿਬ ਜਾਂਦਿਆਂ ਨੂੰ ਉੱਥੇ ਬਾਤਾ ਆਪ ਬਾਹਰ ਨਿਕਲ ਗਿਆ ਫਿਰ ਸ਼ਾਮ ਨੂੰ ਸਹੇੜੀ ਪਿੰਡ ਵਿੱਚ ਗੰਗੂ ਲੈ ਕੇ ਆਇਆ ਹੁਣ ਰਾਤ ਨੂੰ ਜਦੋਂ ਸ਼ਾਮ ਨੂੰ ਘਰ ਲੈ ਕੇ ਆਇਆ ਇਹਦੀ ਮਾਂ ਸੋਭੀ ਉਹ ਕਹਿਣ ਲੱਗੀ ਵੀ ਇਹ ਕੌਣ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਆ ਕਈਆਂ ਨੇ ਇੱਥੋਂ ਤੱਕ ਵੀ ਲਿਖਿਆ ਵੀ ਇਹਨੇ ਜ਼ਹਿਰ ਤੱਕ ਵੀ ਦਿੱਤੀ ਵੀ ਮਾਤਾ ਖਾਣਾ ਬਣਾ ਦੇ ਵਿੱਚ ਪਾ ਦੇ ਮਰ ਜਾਣਗੇ ਲਾਸ਼ਾਂ ਰਾਤੋਂ ਰਾਤ ਸਿੱਟ ਆਵਾਂਗੇ ਪਤਾ ਹੀ ਨਹੀਂ ਲੱਗਣਾ ਇਹਨਾਂ ਦੇ ਕੋਲ ਖੁਰਜੀ ਹੈ ਖੁਰਜੀ ਤੇ ਖੁੱਲਾ ਗੱਫਾ ਮਾਇਆ ਦਾ ਮਿਲੇਗਾ ਕਈ ਪੀੜ੍ਹੀਆਂ ਤੱਕ ਨਜ਼ਾਰੇ ਲਵਾਂਗੇ ਮਾਤਾ ਜ਼ਹਿਰ ਪਾ ਦੇ ਖਾਣੇ ਵਿੱਚ ਉਸ ਵੇਲੇ ਕਹਿੰਦੇ ਮਾਤਾ ਮੰਨੀ ਨਹੀਂ ਸੀ ਮਾਤਾ ਦੇ ਨਾਮ ਮੰਨਣ ਕਰਕੇ ਇਹਨੇ ਕੋਸ਼ਿਸ਼ ਬਹੁਤ ਕੀਤੀ ਪਰ ਗੰਗੂ ਦੀ ਮਾਂ ਇਸ ਗੱਲ ਨੂੰ ਨਹੀਂ ਮੰਨੀ ਤਾਂ ਕਰਕੇ ਖਾਣੇ ਦੇ ਵਿੱਚ ਜ਼ਹਿਰ ਨਹੀਂ ਪਾਈ ਪਰ ਇਹਨੇ ਰਾਤ ਨੂੰ ਮੋਹਰਾਂ ਦੀ ਜਿਹੜੀ ਥੈਲੀ ਸੀ ਉਹ ਚੋਰੀ ਕੀਤੀ ਆਓ ਥੋੜੀ ਜੀ ਗੱਲ ਆਪਾਂ ਹੋਰ ਕਰਾਂਗੇ ਮੀਂਹ ਤੇ ਨਹੀਂ ਪੈ ਰਿਹਾ ਠੀਕ ਹੈ ਭਲਾ ਪੈ ਤੇ ਨਹੀਂ ਰਿਹਾ ਪਿੱਛੇ ਅੱਛਾ ਚਲੋ ਫਿਰ ਪੰਜ ਪਿਆਰੇ ਹੁਣ ਸਟੇਜ ਤੇ ਆਉਣਗੇ ਆਪਾਂ ਬੈਠੇ ਰਹੋ ਆਪਣੀ ਜਗ੍ਹਾ ਤੇ ਆਪਾਂ ਨਾ ਬਾਅਦ ਵਿੱਚ ਥੋੜੀ ਜੀ ਗੱਲ ਜਿਹੜੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੀ ਕਰਦੇ ਹਾਂ ਭੈਣੋ ਮੇਰਿਓ ਵੀਰੋ ਭਾਈਓ ਐਂ ਬੈਠੇ ਰਹੋ ਟਿਕਾ ਬਣਾ ਕੇ ਰੱਖਿਓ ਹਿਲਜੁਲ ਨਾ ਹੋਵੇ ਅਜੇ ਟਾਈਮ ਬਹੁਤਾ ਨਹੀਂ ਹੋਇਆ 3 ਕੁ ਵਜੇ ਆ ਭਾਈ ਲੱਗਦਾ ਹੀ ਐ ਵੀ ਹਨੇਰਾ ਪੈ ਗਿਆ 3 ਵਜੇ ਆ ਬਹੁਤਾ ਕਵੇਲਾ ਨਹੀਂ ਹੋਇਆ ਆਪਾਂ 3:30 ਵਜੇ ਤੱਕ ਜੇ ਮੀਂਹ ਠੀਕ ਟਿਕਿਆ ਰਿਹਾ ਤੇ ਆਪਾਂ 3:30 ਵਜੇ ਭੋਗ ਪਾ ਦਾਂਗੇ ਬਸ ਲੇਟ ਨਹੀਂ ਕਰਦੇ ਧਿਆਨ ਰੱਖਿਓ ਬਾਹਲਾ ਕਵੇਲਾ ਨਹੀਂ ਹੋਇਆ ਉਦਾਂ ਹੀ ਹਨੇਰਾ ਜਿਹਾ ਲੱਗਦਾ ਸਵਾਓ ਪੰਜ ਪਿਆਰਿਆਂ ਨੂੰ ਅੰਮ੍ਰਿਤ ਛੱਕ ਕੇ ਆਉਣ ਵਾਲਿਆਂ ਨੂੰ ਜੀ ਆਇਆਂ ਨੂੰ ਕਹੀਏ ਫੌਜ ਆ ਗਈ ਜੀ ਬਾਜਾਂ ਵਾਲੇ ਫੌਜ ਆ ਗਈ ਜੀ ਬਾਜਾਂ ਵਾਲੇ ਫੌਜ ਆ ਗਈ ਜੀ ਬਾਜਾਂ ਵਾਲੇ ਫੌਜ ਆ ਗਈ ਜੀ ਬਾਜਾਂ ਵਾਲੇ ਫੌਜ ਆ ਗਈ ਜੀ ਬਾਜਾਂ ਵਾਲੇ ਫੌਜ ਆ ਗਈ ਜੀ ਬਾਜਾਂ ਵਾਲੇ ਦੀ ਫੌਜ ਆ ਗਈ ਜੀ ਬਾਜਾਂ ਵਾਲੇ ਦੀ ਫੌਜ ਆ ਗਈ ਹੈ ਫੌਜ ਆ ਗਈ ਜੀ ਬਾਜਾਂ ਵਾਲੇ ਦੀ ਫੌਜ ਆ ਗਈ ਜੀ ਬਾਜਾਂ ਵਾਲੇ ਬਹਿ ਜੋ ਸਾਰੇ ਫੌਜ ਆ ਗਈ ਜੀ ਬਾਜਾਂ ਵਾਲੇ ਫੌਜ ਆ ਗਈ ਜੀ ਬਾਜਾਂ ਵਾਲੇ ਦੀ ਫੌਜ ਆਵੇ ਜੀ ਬਾਜਾਂ ਵਾਲੇ ਦੀ ਲੱਗੇ ਫੱਟੇ ਤੇ ਕੇਸਰੀ ਲੱਗੇ ਫੱਟੇ ਤੇ ਕੇਸਰੀ ਬਾਣਾ ਪਿਆਰਿਓ ਬਾਜਾਂ ਵਾਲੇ ਦੀ ਫੌਜ ਆਵੇ ਜੀ ਬਾਜਾਂ ਵਾਲੇ ਮਾਰਾ ਪਿਆਰਿਓ ਬਾਜਾਂ ਵਾਲੇ ਦੀ ਫੌਜ ਆਵੇ ਬਾਜਾਂ ਵਾਲੇ ਦੀ ਬਣੋ ਲੱਗੇ ਖੰਡੇ ਤੇ ਕੇਸਰੀ ਬਾਣਾ ਬਾਜਾਂ ਵਾਲੇ ਦੀ ਫੌਜ ਆਵੇ ਜੀ ਬਾਜਾਂ ਵਾਲੇ ਦੀ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਮੇਰੇ ਕਲਗੀ ਘਰ ਦੇ ਜਾਇਆ ਨੂੰ ਜਾਇਆ ਨੂੰ ਜੀ ਆਇਆ ਨੂੰ ਜੀ ਜੀ ਆਇਆ ਨੂੰ ਜੀ ਆਇਆ ਕਲਗੀ ਧਰਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਕਲਗੀ ਧਰਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਉਹ ਕਲਗੀ ਧਰਦੇ ਜਾਇਆ ਨੂੰ ਆਇਆ ਨੂੰ ਪੜੋ ਪੜੋ ਭੈਣੋ ਕਲਗੀ ਧਰਦੇ ਆਓ ਲੱਗਦਾ ਤੇ ਸੀ ਵੀ ਅੱਜ ਦੀਵਾਨ ਵੀ ਨਹੀਂ ਲੱਗਣਾ ਅੰਮ੍ਰਿਤ ਸੰਚਾਰ ਦੀ ਵੀ ਉਮੀਦ ਕੋਈ ਨਹੀਂ ਸੀ 80 ਪ੍ਰਾਣੀ ਗੁਰੂ ਵਾਲੇ ਬਣੇ ਆ ਜੇ ਮੌਸਮ ਠੀਕ ਹੁੰਦਾ ਹੋ ਸਕਦੇ ਡਬਲ ਹੋ ਜਾਂਦੇ ਜਿਨ੍ਹਾਂ ਨੇ ਬਾਹਰੋਂ ਪਿੰਡਾਂ ਵਿੱਚੋਂ ਆਉਣਾ ਸੀ ਬਹੁਤੇ ਇਹੀ ਸੋਚਦੇ ਆ ਵੀ ਬਰਸਾਤ ਹੋ ਗਈ ਮੀਂਹ ਪੈ ਗਿਆ ਪਰ ਫਿਰ ਵੀ ਚਲੋ ਜਿਹੜੇ ਜਹਾਜ਼ੇ ਚੜ ਗਏ ਬਹੁਤ ਬਹੁਤ ਵਧਾਈਆਂ ਅਲੋਈਆਂ ਚੋਂ ਹੱਥ ਕੱਢੋ ਮਾੜੇ ਜੇ ਬਾਹਰ ਬਾਹਾਂ ਖੜੀਆਂ ਕਰਿਓ ਜਦੋਂ ਜਕਾਰਾ ਲੱਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਆਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧੀਆਂ ਪੁੱਤ ਬਣੇ ਅੰਮ੍ਰਿਤ ਛਕ ਲਿਆ ਅੱਜ ਤੋਂ ਬਾਅਦ ਕਾਇਮ ਰਿਹੋ ਭਾਈ ਆ ਇੱਕ ਬੇਨਤੀ ਮੈਂ ਕਰਦਿਆਂ ਜ਼ਰੂਰੀ ਭਾਈ ਗੁਰਬਾਣੀ ਨੂੰ ਆਪ ਪੜ੍ਹੀਏ ਬੜੇ ਭੁਲੇਖੇ ਨਿਕਲ ਜਾਣਗੇ ਸਹਿਜ ਪਾਠ ਕਰਨੇ ਸ਼ੁਰੂ ਕਰੋ ਤੁਹਾਡੇ ਜਿਹੜੇ ਪਿੰਡ ਬੰਗੀਆਂ ਜਿੱਥੇ ਅੱਜ ਅੰਮ੍ਰਿਤ ਸੰਚਾਰ ਹੋਇਆ ਉਸੇ ਪਿੰਡ ਦੇ ਵਿੱਚ ਐਤਵਾਰ ਜਿਹੜਾ ਆਉਣਾ ਅਗਲਾ ਅੱਜ ਹੈ ਸੋਮਵਾਰ ਅੱਜ ਸੋਮਵਾਰ ਹੈ ਕੱਲ ਐਤਵਾਰ ਧੂਰੀ ਸਹਿਜ ਪਾਠ ਆਰੰਭ ਕਰਾਉਣ ਸਿੰਘ ਗਏ ਕੱਲ ਨੂੰ ਉਹਨਾਂ ਨੇ ਮਗਰ ਸਾਹਿਬ ਜਾਣਾ ਅਗਲਾ ਜਿਹੜਾ ਐਤਵਾਰ ਹੈ ਉਹ ਸਹਿਜ ਐਤਵਾਰ ਸਿੰਘ ਆਉਣਗੇ ਸਹਿਜ ਪਾਠ ਆਰੰਭ ਕਰਾਉਣ ਪੋਥੀਆਂ ਵੀ ਭਾਈ ਫ੍ਰੀ ਦੇ ਕੇ ਜਾਣਗੇ ਜਿਹੜੇ ਜਿਹੜੇ ਸਹਿਜ ਪਾਠ ਅਰਥਾਂ ਸਮੇਤ ਕਰੋ ਇੱਕ ਸਾਲ ਵਿੱਚ ਭੋਗ ਪਾਓਗੇ ਤਾਂ ਵੀ ਕੋਈ ਨਹੀਂ ਇੱਕ ਸਾਲ ਲੱਗ ਜਾਏਗਾ ਕੋਈ ਗੱਲ ਨਹੀਂ 6 ਮਹੀਨੇ ਲੱਗ ਜਾਣਗੇ 5-7 ਅੰਗ ਰੋਜ਼ ਪੜ੍ਹ ਲਿਆ ਕਰੋ ਅੱਧਾ ਘੰਟਾ 20 ਮਿੰਟ ਵੀ ਕੱਢ ਲਓ ਰੋਜ਼ ਵਾਧੂ 20 ਮਿੰਟ ਤੇ ਕੋਈ ਬਹੁਤੇ ਜ਼ਿਆਦਾ ਨਹੀਂ ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਹੀ ਕਰ ਲਿਆ ਕਰੋ ਇੱਕ ਬੀਬੀ ਕਰ ਲਵੇ ਇੱਕ ਭਾਈ ਕਰ ਲਵੇ ਦੋਵੇਂ ਪਤੀ ਪਤਨੀ ਸਹਿਜ ਪਾਠ ਕਰ ਲੈਣ ਦੋ ਬੱਚੇ ਆ ਨਾਲੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਮਾਤਾ ਪਿਤਾ ਹਰ ਸਾਲ ਸਾਡੇ ਲਈ ਸਹਿਜ ਪਾਠ ਕਰਦੇ ਆ ਬੱਚਿਆਂ ਲਈ ਅਰਦਾਸ ਹੋਵੇ ਤੇ ਤੁਹਾਨੂੰ ਗਿਆਨ ਹੋ ਜਾਣਾ ਇੰਨੇ ਨਾਲ ਗੁਰਬਾਣੀ ਦਾ ਬਹੁਤ ਸਮਝ ਵਿੱਚ ਵਾਧਾ ਹੁੰਦਾ ਜਿੰਨੀਆਂ ਭੈਣਾਂ ਪੜੀਆਂ ਲਿਖੀਆਂ ਡਰੋ ਨਾ ਵੀ ਪਾਪ ਲੱਗ ਜੂ ਐ ਹੋ ਜੂ ਡਰੋ ਨਾ ਇਹ ਤੇ ਬਹੁਤਾ ਡਰਾਇਆ ਹੀ ਸਾਨੂੰ ਇੰਨਾ ਨੇੜੇ ਨਹੀਂ ਲੱਗਣ ਦਿੱਤਾ ਇਦਾਂ ਹੀ ਡਰਾਇਆ ਭਾਈ ਜਿੰਨੇ ਅੱਜ ਵਧੀਆ ਪੜ੍ਹਦੇ ਆ ਕਦੇ ਉਹ ਵੀ ਗਲਤੀ ਪੜ੍ਹਦੇ ਸੀ ਜੰਮਦਾ ਹੀ ਕੋਈ ਪਾਠੀ ਨਹੀਂ ਸੀ ਜੰਮ ਪਿਆ ਇੱਥੇ ਬਹੁਤ ਬੰਦੇ ਗਲਤ ਪਾਠ ਕਰਦੇ ਕਰਦੇ ਹੌਲੀ ਹੌਲੀ ਸਮਝ ਵਧੀ ਜਾਂਦੀ ਹੈ ਵੀ ਇਹਨੂੰ ਇਦਾਂ ਪੜ੍ਹਨਾ ਇਹਨੂੰ ਇਦਾਂ ਇਦਾਂ ਹੀ ਪੜ੍ਹਨਗੇ ਆਪਾਂ ਫਿਰ ਐ ਕਿਉਂ ਡਰਦੇ ਕਿਉਂ ਐ ਸਾਰੀਆਂ ਚੀਜ਼ਾਂ ਤੁਸੀਂ ਐਂ ਹੱਥ ਪਾ ਲੈਂਦੇ ਹੋ ਟਰੈਕਟਰ ਚਲਾਉਣੇ ਸਿੱਖ ਲਏ ਗੱਡੀਆਂ ਚਲਾਉਣੀਆਂ ਸਿੱਖ ਲਈਆਂ ਟਰੱਕ ਚਲਾਉਣੇ ਸਿੱਖ ਲਏ ਬਾਣੀਆਂ ਵਾਲੇ ਪਾਸੇ ਡਰਾਤਾ ਵੀ ਇਹਨੂੰ ਨਾ ਹੱਥ ਲਾਈ ਭਾਈ ਡਰ ਤੇ ਟਰੱਕ ਦਾ ਵੀ ਹੁੰਦਾ ਵੀ ਨਾ ਹੱਥ ਲਾਈ ਕੀ ਪਤਾ ਕਿੱਧਰ ਨੂੰ ਜਾ ਵੜੇ ਡਰ ਤੇ ਹੁੰਦਾ ਹੀ ਹੈ ਪਰ ਡਰ ਤੁਹਾਡਾ ਤੁਸੀਂ ਚੁੱਕਤਾ ਡਰ ਇਹ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਪਾਠ ਹੈ ਜਿਹੜਾ ਸੰਥਿਆ ਲੈ ਕੇ ਕਰੀਏ ਬਹੁਤ ਚੰਗਾ ਹੈ ਜਿਹੜੇ ਕੋਈ ਨੇੜੇ ਤੇੜੇ ਪਾਠੀ ਸੰਥਿਆ ਕਰਾ ਸਕਦਾ ਤੇ ਉਹਦੇ ਤੋਂ ਕਰ ਲਓ ਜੇ ਨਹੀਂ ਸੰਥਿਆ ਕਰ ਸਕਦੇ ਹੌਲੀ ਹੌਲੀ ਸ਼ੁਰੂ ਤੇ ਕਰੋ ਨਾ ਆ ਪ੍ਰੋਗਰਾਮ ਆਉਂਦਾ ਹੁੰਦਾ ਸੀ ਸਹਿਜ ਪਾਠ ਸਵੇਰ ਵੇਲੇ ਰੋਜ਼ ਚੜ੍ਹਦੀ ਕਲਾ ਤੇ ਚੱਲਦਾ ਰਿਹਾ ਉਹ ਨਾਲ ਪੰਗਤੀ ਆਉਂਦੀ ਸੀ ਨਾਲ ਹੀ ਵੇਖੋ ਬੰਦਾ ਕਿੰਨਾ ਵਧੀਆ ਸੌਖਾ ਹੈ ਇੰਟਰਨੈਟ ਦੇ ਉੱਤੇ ਭਾਈ ਸਵਰਨ ਸਿੰਘ ਦਾ ਕੀਤਾ ਪਾਠ ਹੈ ਉਹ ਵੇਖ ਲਓ ਨਾਲ ਨਾਲ ਪਾਠ ਟੇਪ ਲਾ ਲਓ ਨਾਲ ਨਾਲ ਤੁਸੀਂ ਸਹਿਜ ਪਾਠ ਕਰੋ ਪਰ ਸ਼ੁਰੂ ਤੇ ਕਰੀਏ ਨਾ ਵੀ ਕੋਸ਼ਿਸ਼ ਤੇ ਕਰੀਏ ਬਾਕੀ ਤੂੰ ਦਿਲੋਂ ਮਨੋ ਹੈ ਨਾ ਸਹੀ ਕੋਸ਼ਿਸ਼ ਕਰਦਾ ਹੈ ਜੇ ਅੱਖਰ ਜੀਭ ਜੇ ਕਿਤੇ ਪਲਟਨੋਂ ਰਹਿ ਵੀ ਗਈ ਤੇ ਮਾਲਕ ਮਾਫ ਕਰ ਦਿੰਦਾ ਹੈ ਉਹਨੂੰ ਪਤਾ ਹੈ ਵੀ ਜਰ ਦਿਲ ਦਾ ਤੇ ਠੀਕ ਹੈ ਕੋਸ਼ਿਸ਼ ਤੇ ਵਿਚਾਰਾ ਪੂਰੀ ਕਰਦਾ ਨਾ ਗੱਲ ਸ਼ਬਦ ਨਹੀਂ ਕਿਹਾ ਗਿਆ ਜੀਭ ਨਹੀਂ ਪਲਟੀ ਪਰ ਅੰਦਰੋਂ ਤੇ ਸਹੀ ਹੈ ਉਹ ਮਾਲਕ ਤੇਰਾ ਅੰਦਰ ਵੇਖਦਾ ਹੈ ਜੇ ਜੀਭਾਂ ਵੇਖਦਾ ਹੁੰਦਾ ਸਾਡੇ ਵਰਗੇ ਸਾਰੀ ਜ਼ਿੰਦਗੀ ਪਾਠ ਹੀ ਕਰਦੇ ਰਹਿੰਦੇ ਐ ਸਾਰੇ ਬ੍ਰਹਮ ਗਿਆਨੀ ਬਣ ਜਾਂਦੇ ਆ ਕੋ ਸਤਨਾਮ ਪਾਠ ਹੀ ਕਰਦੇ ਆ ਦਿਨ ਰਾਤ ਸਾਰੇ ਅੱਜ ਨੂੰ ਤੇ ਬ੍ਰਹਮ ਗਿਆਨੀ ਹੁੰਦੇ ਉਹ ਜੀਭ ਪਲਟਦੀ ਨਹੀਂ ਵੇਖਦਾ ਉਹ ਵੇਖਦਾ ਤੇਰੇ ਅੰਦਰ ਕੀ ਹੈ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਉਹ ਕੱਲਾ ਜੀਭ ਵੇਖ ਕੇ ਨਹੀਂ ਭੇਜਦਾ ਵੀ ਜੀਭ ਇਹਦੀ ਕਿੱਦਾਂ ਕਿੰਨੀ ਕੁ ਵਧੀਆ ਹੈ ਆਵਾਜ਼ ਕਿੰਨੀ ਕੁ ਵਧੀਆ ਹੈ ਇਹ ਗੱਲ ਨਹੀਂ ਭਾਈ ਕੋਸ਼ਿਸ਼ ਕਰਿਓ ਮੇਰੀਆਂ ਭੈਣਾਂ ਵੀ ਵੀਰ ਵੀ ਐਤਵਾਰ ਚੇਤਾ ਰੱਖਿਓ ਆ ਜਿਹੜਾ ਅਗਲਾ ਐਤਵਾਰ ਆਏਗਾ 10 ਵਜੇ ਪਿੰਡ ਬੰਗੀਆਂ ਜਥੇ ਵਾਲੇ ਸਿੰਘ ਆਉਣਗੇ ਸਹਿਜ ਪਾਠ ਆਰੰਭ ਕਰਾਉਣਗੇ 100 ਹੋ ਜੇ 150 ਹੋ ਜੇ 200 ਹੋ ਜੇ ਸਾਰਿਆਂ ਲਈ ਪੋਥੀਆਂ ਦੇ ਕੇ ਜਾਣਗੇ ਜ਼ਰੂਰ ਜ਼ਰੂਰ ਪੋਥੀਆਂ ਪ੍ਰਾਪਤ ਕਰਿਓ ਸਹਿਜ ਪਾਠ ਆਰੰਭ ਕਰੀਏ ਤਕੜੇ ਹੋ ਕੇ ਬਾਣੀ ਪੜ੍ਹੀਏ ਘਰ ਘਰ ਸਹਿਜ ਪਾਠ ਹੋਣੇ ਚਾਹੀਦੇ ਆ ਤਕਰੀਬਨ 2100-2200 ਘਰਾਂ ਦੇ ਵਿੱਚ ਸਹਿਜ ਪਾਠ ਆਰੰਭ ਹੋਏ ਆ ਹੁਣ ਆ ਥੋੜੇ ਜਿਹੇ ਚਿਰ ਚ ਤੇ ਲਗਾਤਾਰ ਘਰ ਘਰ ਵੀ ਸਹਿਜ ਪਾਠ ਕਰੋ ਆਪ ਬਾਣੀ ਪੜ੍ਹੋ ਮੈਂ ਕਹਿੰਦਾ ਆਪ ਪੜ੍ਹੋ ਸਾਨੂੰ ਇਹ ਕਹਿੰਦੇ ਬਾਣੀ ਨਾਲੋਂ ਤੋੜਦੇ ਆ ਜੀ ਇਹ ਤੇ ਸ਼ਰਧਾ ਤੋੜਦੇ ਆ ਤੇ ਬਾਣੀ ਨਾਲੋਂ ਤੋੜਦੇ ਆ ਮੈਂ ਤਾਂ ਕਹਿੰਦਾ ਆਪ ਪੜ੍ਹੋ ਸਾਡੇ ਵਰਗਿਆਂ ਨੂੰ ਫੀਸਾਂ ਜਮ੍ਹਾਂ ਨਾ ਕਰਾਇਆ ਕਰੋ ਇਹ ਪਾਠੀਆਂ ਨੂੰ 2000 ਦਿੰਦੇ ਆ 3-4000 ਵਿੱਚੋਂ ਆਪ ਹੀ ਖਾ ਜਾਂਦੇ ਆ ਬਾਬਿਆਂ ਦੇ ਡੇਰਿਆਂ ਤੇ ਫੀਸਾਂ ਨਾ ਜਮ੍ਹਾਂ ਕਰਾਓ ਆਪ ਪਾਠ ਕਰੋ ਤੇ ਉਹ 5000 ਕਿਸੇ ਗਰੀਬ ਦੀ ਲੜਕੀ ਦਾ ਵਿਆਹ ਤੇ ਲਾ ਦਿਓ ਆਖੋ ਸਤਨਾਮ ਵਾਹ ਕਿਉਂ ਵੀ ਠੀਕ ਹੈ ਕਿ ਗਲਤ ਹੈ ਆਪ ਪਾਠ ਕਰੋ ਆਪ ਕਰੋ ਪਾਠ ਬਾਣੀ ਆਪ ਪੜੋ ਅਕਲ ਤੇ ਆਵੇ ਵੇ ਹੁਕਮਨਾਮਾ ਇੱਕ ਵੇਖੋ ਰੋਜ਼ ਹੁਕਮਨਾਮਾ ਆਉਂਦਾ ਉਹਦੇ ਅਰਥ ਪੜਿਆ ਕਰੋ ਵੇਖੋ ਕਿੰਨਾ ਆਨੰਦ ਆਉਂਦਾ ਕਿੰਨੇ ਸ਼ਬਦ ਨੇ ਆਪਾਂ ਕਿੰਨੀ ਸਮਝ ਲੈ ਸਕਦੇ ਆ ਆਪਾਂ ਕੋਸ਼ਿਸ਼ ਕਰੋ ਸੋ ਲਓ ਜੀ ਹੁਣ ਟਿਕਾ ਬਣਾ ਕੇ ਰੱਖਿਓ ਇੰਨੀ ਗੱਲ ਚੇਤਾ ਰੱਖਿਓ ਐਤਵਾਰ 11 ਵਜੇ 10 ਤਾਂ 11 ਵਜੇ ਪਿੰਡ ਬੰਗੀਆਂ ਆ ਨੇੜੇ ਹੀ ਹੈ ਜਿੱਥੇ ਅੱਜ ਅੰਮ੍ਰਿਤ ਛਕਾਇਆ ਉੱਥੇ ਹੀ ਸਹਿਜ ਪਾਠ ਆਰੰਭ ਹੋਣਗੇ ਸਾਰੇ ਤਕੜੇ ਹੋ ਕੇ ਕਰੋ ਚਲੋ ਇੰਨੀ ਗੱਲ ਹੋ ਗਈ ਹੁਣ ਆਪਾਂ ਗੱਲ ਕਰੀਏ ਕਿ ਸਾਰੀ ਰਾਤ ਇਹ ਕੋਸ਼ਿਸ਼ ਕਰਦਾ ਰਿਹਾ ਕਾਈਨੌਰ ਪਿੰਡ ਵਿੱਚ ਤੇ ਦਾ ਨਹੀਂ ਲੱਗਾ ਪਿੰਡ ਲੈ ਆਇਆ ਜਦੋਂ ਮਾਂ ਨਹੀਂ ਨਾ ਮੰਨੀ ਜ਼ਹਿਰ ਪਾਉਣ ਵਾਸਤੇ ਤੇ ਫਿਰ ਇਹਨੇ ਰਾਤ ਨੂੰ ਚੋਰੀ ਕੀਤੀ ਮਾਤਾ ਜੀ ਨੇ ਖੁਰਜੀ ਚੱਕਦਿਆਂ ਵੇਖ ਲਿਆ ਜਦੋਂ ਸਵੇਰੇ ਉੱਠੇ ਤੇ ਸਹਿਜ ਸੁਭਾਏ ਪੁੱਛਿਆ ਵੇ ਪੁੱਤ ਪੁੱਤਰਾ ਕਿਤੇ ਥੈਲੀ ਸਾਂਭ ਕੇ ਰੱਖ ਲਈ ਮੋਹਰਾਂ ਵਾਲੀ ਖੁਰਜੀ ਦੇ ਵਿੱਚ ਥੈਲੀ ਸੀ ਥੈਲੀ ਕਿੱਧਰ ਗਈ ਖੁਰਜੀ ਤੇ ਪਈ ਰਹਿ ਗਈ ਥੈਲੀ ਕਿੱਧਰ ਗਈ ਉਹ ਕਹਿੰਦਾ ਮੈਨੂੰ ਥੈਲੀ ਦਾ ਕੀ ਪਤਾ ਮਾਤਾ ਜੀ ਕਹਿੰਦੇ ਚੱਲ ਕੋਈ ਨਹੀਂ ਤੇਰੇ ਕੋਲ ਹੋਈ ਕਿ ਸਾਡੇ ਕੋਲ ਹੋਈ ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੋਇਆ ਹੁੰਦਾ ਹੈ ਤੂੰ ਵੀ ਸਾਡੇ ਬੱਚਿਆਂ ਵਰਗਾ ਹੀ ਹੈ ਭਾਈ ਮਾਤਾ ਜੀ ਐ ਕਹਿੰਦੇ ਪਰ ਇਹਨੂੰ ਤੇ ਇਹ ਲਾਲਚੀ ਹੋ ਗਿਆ ਇਹਦੇ ਮਨ 'ਚ ਇਹ ਸੀ ਵੀ ਇਹ ਥੈਲੀ ਤੇ ਮਿਲ ਗਈ ਹੁਣ ਸਰਕਾਰ ਤੋਂ ਵੀ ਇਨਾਮ ਲੈ ਲਈ ਫਿਰ ਇਹਨੇ ਮਾਤਾ ਜੀ ਤੁਸੀਂ ਮੇਰੇ ਤੇ ਇਲਜ਼ਾਮ ਲਾਤਾ ਐ ਕਰਤਾ ਬਸ ਲੱਗ ਪਿਆ ਬੋਲਣ ਹੁਣੇ ਮੈਂ ਜਾਊਂ ਮਾਤਾ ਜੀ ਨੇ ਬਹੁਤ ਕਿਹਾ ਰੌਲਾ ਨਾ ਪਾ ਪਿੰਡ ਵਾਲੇ ਇਕੱਠੇ ਹੋ ਜਾਣਗੇ ਚੌਧਰੀ ਨੂੰ ਨਾਲ ਲੈ ਕੇ ਕੁੰਡੀ ਲਾ ਗਿਆ ਜਿੰਦਾ ਲਾ ਗਿਆ ਫਟਾਫਟ ਮਰਿੰਡੇ ਗਿਆ ਤੁਹਾਨੂੰ ਸਭ ਨੂੰ ਪਤਾ ਹੈ ਜਾਨੀ ਖਾਨ ਤੇ ਮਾਨੀ ਖਾਨ ਉਹ ਦਰੋਗੇ ਆਏ ਉਹਨਾਂ ਨੇ ਫਿਰ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਇਹ ਜਿਹੜੀ ਆਪਾਂ ਗੱਲ ਕਰਦੇ ਸੀ ਵੀ 23 ਦਸੰਬਰ 9 ਪੋਹ ਦੀ ਰਾਤ ਸਾਹਿਬਜ਼ਾਦੇ ਇੱਥੇ ਰਹੇ ਤੇ 10 ਪੋਹ ਨੂੰ ਗਏ ਫਿਰ ਮਰਿੰਡੇ ਮਰਿੰਡੇ ਰਾਤ ਕੱਟੀ ਵੇਖੋ ਇਹ ਗੱਲ ਕਹੀ ਤੇ ਜਾਂਦੀ ਹੈ ਕਿ ਸਾਹਿਬਜ਼ਾਦਿਆਂ ਨੂੰ ਰੱਥ ਦੇ ਉੱਤੇ ਲਿਜਾਇਆ ਗਿਆ ਪਰ ਇੱਕ ਇਤਿਹਾਸਕਾਰ ਨੂੰ ਮੈਂ ਪੜ੍ਹਿਆ ਹੈ ਉਹਨੇ ਕਿਹਾ ਰੱਥਾਂ ਵਾਲੀ ਜਿਹੜੀ ਗੱਲ ਹੈ ਇਹ ਤੇ ਹੁੰਦੀ ਹੈ ਜਦੋਂ ਕਿਸੇ ਨੂੰ ਬੜੇ ਸਤਿਕਾਰ ਦੇ ਨਾਲ ਉਦੋਂ ਰੱਥਾਂ ਦੇ ਵਿੱਚ ਪਾਇਆ ਜਾਂਦਾ ਸੀ ਸਤਿਕਾਰ ਦੇ ਨਾਲ ਵੀ ਬੜੀ ਰਿਸਪੈਕਟ ਕਰਦੇ ਸੀ ਜਦੋਂ ਉਦੋਂ ਫਿਰ ਇਦਾਂ ਉਹਨਾਂ ਨੇ ਬਿਠਾਣਾ ਸੁਣਿਓ ਪਿਆਰਿਓ ਇੱਧਰ ਧਿਆਨ ਰੱਖੋ ਹਾਜ਼ਰ ਰਹੋ ਜਰਾ ਕਿ ਆਪਾਂ ਲਾਸਟ ਟਾਈਮ ਬਸ ਥੋੜ੍ਹਾ ਜਿਹਾ ਬਹੁਤਾ ਟਾਈਮ ਨਹੀਂ ਕਹਿੰਦੇ ਜਿਵੇਂ ਨਾ ਮਰਿੰਡੇ ਤੋਂ ਲੈ ਕੇ ਸਰਹੰਦ ਤੱਕ ਸਾਹਿਬਜ਼ਾਦਿਆਂ ਨੂੰ ਖੱਚਰ ਦੇ ਉੱਤੇ ਖੁਰਜੀਆਂ ਦੇ ਵਿੱਚ ਪਾਇਆ ਦੋਨੇ ਪਾਸੇ ਖੱਚਰਾਂ ਦੇ ਉੱਤੇ ਬੋਰੀਆਂ ਨਹੀਂ ਬੰਨੀਆਂ ਹੋਈਆਂ ਹੁੰਦੀਆਂ ਉਹ ਬਣਾਈਆਂ ਹੁੰਦੀਆਂ ਖੁਰਜੀਆਂ ਉਹਨਾਂ ਖੁਰਜੀਆਂ ਦੇ ਵਿੱਚ ਤੁੰਨ ਕੇ ਜਿਵੇਂ ਬੋਰੀਆਂ ਦੇ ਵਿੱਚ ਪਾ ਕੇ ਮਰਿੰਡੇ ਤੋਂ ਜਦੋਂ ਲੈ ਕੇ ਗਏ ਹੋ ਸਕਦਾ ਇੱਥੋਂ ਰੱਥ ਤੇ ਲੈ ਗਏ ਹੋਣ ਉਦੋਂ ਅੱਗੇ ਤੇ ਮਾਤਾ ਜੀ ਦੇ ਹੱਥਾਂ ਨੂੰ ਇਦਾਂ ਰੱਸਾ ਬੰਨ ਕੇ ਤੇ ਮੂੰਹ ਦੇ ਉੱਤੇ ਮਰਚਾਂ ਵਾਲਾ ਕੋਪੜਾ ਜਦੋਂ ਕਿਸੇ ਬੰਦੇ ਨੂੰ ਫਾਂਸੀ ਲੱਗਦੀ ਹੈ ਨਾ ਫਾਂਸੀ ਲਾਉਣ ਵੇਲੇ ਉਹਦੇ ਮੂੰਹ ਦੇ ਉੱਤੇ ਕੱਪੜਾ ਝਾੜ ਦਿੰਦੇ ਫਾਂਸੀ ਲਾਉਣ ਵੇਲੇ ਇਦਾਂ ਦਾ ਕੱਪੜਾ ਜਿਹਦੇ 'ਚ ਮਰਚਾਂ ਲੱਗੀਆਂ ਹੋਈਆਂ ਵੀ ਸਾਹ ਨਹੀਂ ਆਉਂਦਾ ਇਦਾਂ ਮੂੰਹ ਦੇ ਉੱਤੇ ਚਾੜ ਕੇ ਹੱਥ ਇਦਾਂ ਬੰਨ ਕੇ ਤੇ ਸਾਹਿਬਜ਼ਾਦਿਆਂ ਨੂੰ ਖੁਰਜੀਆਂ 'ਚ ਪਾਇਆ ਬੋਰੀਆਂ ਦੇ ਵਿੱਚ ਇੱਕ ਉਧਰ ਲਟਕਾ ਲਿਆ ਇੱਕ ਉਧਰ ਤੇ ਮਾਤਾ ਜੀ ਨੂੰ ਇਦਾਂ ਫੜ ਕੇ ਕਹਿੰਦੇ ਫਿਰ ਤੋਰ ਕੇ ਲੈ ਕੇ ਗਏ ਤੇ ਕਿਤੇ ਕਿਤੇ ਭਜਾਉਂਦੇ ਐ ਜਦੋਂ ਭਜਾਉਂਦੇ ਐ ਤੇ ਮਾਤਾ ਜੀ ਨੂੰ ਹੱਥ ਫੜੇ ਹੋਣ ਕਰਕੇ ਭੱਜਣਾ ਪੈਂਦਾ ਨਾ ਇਹ ਵੀ ਲਿਖਿਆ ਰਥਾਂ ਵਾਲੀ ਗੱਲ ਤੇ ਲਿਖੀ ਹੈ ਵੀ ਗੱਡਿਆਂ 'ਚ ਲੈ ਕੇ ਗਏ ਰਥਾਂ ਤੇ ਲੈ ਕੇ ਗਏ ਪਰ ਇਸ ਗੱਲ ਦਾ ਜ਼ਿਕਰ ਵੀ ਇਤਿਹਾਸਕਾਰਾਂ ਨੇ ਕੀਤਾ ਵੀ ਇਦਾਂ ਵੀ ਹੋਇਆ ਕਹਿੰਦੇ ਰਥਾਂ ਦੇ ਉੱਤੇ ਤੇ ਸਤਿਕਾਰ ਨਾਲ ਲਿਜਾਂਦੇ ਸੀ ਉਹ ਇਦਾਂ ਲੈ ਕੇ ਗਏ ਤੇ ਜਦੋਂ ਸਰਹੰਦ ਪਹੁੰਚੇ ਸੀ ਕਈ ਵੱਟੇ ਮਾਰਦੇ ਆ ਕਈ ਸਰਹੰਦ ਦੇ ਨਿਆਣੇ ਆ ਗਏ ਬਾਹਰ ਉਹ ਵੇਖ ਕੇ ਤੇ ਇਦਾਂ ਵੱਟੇ ਵੀ ਮਾਰਦੇ ਆ ਜਦੋਂ ਸਾਹਿਬਜ਼ਾਦੇ ਉਤਰ ਕੇ ਤੋਰੇ ਬਾਹਰ ਕੱਢ ਕੇ ਜਦੋਂ ਤੋੜ ਕੇ ਲੈ ਕੇ ਗਏ ਤੇ ਸ਼ਹਿਰ ਦੇ ਕਈਆਂ ਨੇ ਵੱਟੇ ਮਾਰੇ ਕਹਿੰਦੇ ਫਤਿਹ ਸਿੰਘ ਦੇ ਅੱਖ ਦੇ ਉੱਤੇ ਵੱਟਾ ਵੱਜਿਆ ਸੀ ਪਰ ਵੱਟੇ ਦੇ ਉੱਤੇ ਅੱਖ ਦੇ ਸੇਲੀ ਉੱਤੇ ਇੱਥੇ ਜਦੋਂ ਵੱਟਾ ਵੱਜਿਆ ਤੇ ਕਹਿੰਦੇ ਖੂਨ ਲੱਗ ਪਿਆ ਚੱਲ ਤੇ ਜਿੰਨਾ ਚਿਰ ਸਾਹਿਬਜ਼ਾਦਾ ਫਤਿਹ ਸਿੰਘ ਇਦਾਂ ਤੁਰਿਆ ਇਦਾਂ ਹੱਥ ਅੱਖ ਦੇ ਉੱਤੇ ਇਦਾਂ ਹੱਥ ਰੱਖ ਕੇ ਤੁਰਿਆ ਸੋਚ ਕੇ ਵੇਖਿਓ ਨਿੱਕਾ ਜਿਹਾ ਬੱਚਾ ਸਾਡੇ ਪੁੱਤ ਪੋਤਿਆਂ ਵਾਲੇ ਹੋ ਵੱਟਾ ਜਦੋਂ ਮਾਰਿਆ ਨਾ ਉਹਨਾਂ ਨੇ ਤੇ ਇਦਾਂ ਹੱਥ ਹੀ ਰੱਖਿਆ ਅੱਖ ਦੇ ਉੱਤੇ ਵੱਜਣ ਕਰਕੇ ਇਦਾਂ ਹੱਥ ਉੱਤੇ ਹੀ ਰੱਖਿਆ ਫਿਰ ਉਹ ਲੈ ਕੇ ਗਏ ਠੰਡੇ ਬੁਰਜ ਵਿੱਚ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਇਹ ਸੀ 25 ਪੋਹ ਦੀ ਰਾਤ ਸਾਹਿਬਜ਼ਾਦਿਆਂ ਨੇ 24 ਪੋਹ ਦੀ ਰਾਤ 24 ਦਸੰਬਰ ਦੀ ਰਾਤ ਮੁਰਿੰਡੇ ਕੱਟੀ 24 ਦਸੰਬਰ ਤੇ 25 ਦਸੰਬਰ ਦੀ ਜਿਹੜੀ ਰਾਤ ਹੈ ਇਹ ਕੱਟੀ ਸਰਹੰਦ ਹੁਕਮ ਇਹ ਹੋਇਆ ਵੀ ਠੰਡੇ ਬੁਰਜ ਚ ਬੰਦ ਕਰ ਦੋ ਉੱਚਾ ਸੀ ਇੱਕ ਕੋਲ ਦੀ ਪਾਣੀ ਵਗਦਾ ਸੀ ਹਵਾ ਉੱਤੋਂ ਹੋ ਕੇ ਜਦੋਂ ਬੁਰਜ ਤੱਕ ਜਾਂਦੀ ਸੀ ਤੇ ਠੰਡੀ ਲੱਗਦੀ ਸੀ ਹੁਣ ਇੱਕ ਤੇ ਆਪਾਂ ਇੱਥੇ ਬੈਠੇ ਆ ਇੱਕ 100 ਫੁੱਟ ਉੱਚੇ ਠੰਡ ਕਿੰਨੀ ਜ਼ਿਆਦਾ ਠੰਡ ਲੱਗੂ ਉੱਥੇ ਹਵਾ ਠੰਡੀ ਸੀ ਕਹਿੰਦੇ ਸਾਰੀ ਰਾਤ ਮਾਤਾ ਜੀ ਇਦਾਂ ਕੋਲ ਬਿਠਾ ਕੇ ਪਿਆਰ ਦਾ ਨਿੱਘ ਦਿੰਦੇ ਨੇ ਮੋਤੀ ਰਾਮ ਨੂੰ ਪਤਾ ਲੱਗਾ ਮੋਤੀ ਰਾਮ ਮਹਿਰਾ ਜੀ ਨੂੰ ਕਹਿੰਦੇ ਇਹ ਹਿੰਦੂ ਕੈਦੀਆਂ ਨੂੰ ਪ੍ਰਸ਼ਾਦਾ ਛਕਾਉਂਦਾ ਹੁੰਦਾ ਸੀ ਮੋਤੀ ਰਾਮ ਇਹਦੀ ਡਿਊਟੀ ਸੀ ਫਿਰ ਮੋਤੀ ਰਾਮ ਨੂੰ ਜਦੋਂ ਪਤਾ ਲੱਗਾ ਇਹ ਫਿਰ ਆਪਣੇ ਗਹਿਣੇ ਦੇ ਕੇ ਸਿਪਾਹੀਆਂ ਨੂੰ ਘਰ ਵਾਲੀ ਦੇ ਗਹਿਣੇ ਦੇ ਕੇ ਫਿਰ ਦੁੱਧ ਪਿਆਉਣ ਵਾਸਤੇ ਗਿਆ ਜਿਨੇ ਰਾਤ ਨੂੰ ਦੁੱਧ ਪਿਆਇਆ ਕਹਿੰਦਾ ਮਾਤਾ ਜੀ ਇੱਕ ਕਿਰਤੀ ਹਾਂ ਲੋ ਥੋੜਾ ਜਿਹਾ ਸੁਣ ਲੈਂਦੇ ਆ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲ ਮੈਂ ਮਾਤਾ ਜੀ ਇੱਕ ਕਿਰਤੀ ਬੰਦਾ ਗਰੀਬ ਬੰਦਾ ਆਪਣਾ ਕੰਮ ਕਾਰ ਕਰਕੇ ਬੱਚੇ ਪਾਲਣ ਵਾਲਾ ਆ ਹੱਲ ਤੇ ਨਹੀਂ ਕਰ ਸਕਦਾ ਸਵਾਲ ਬੜੇ ਵੱਡੇ ਵੱਡੇ ਐ ਜੀ ਤੇ ਕਹਿੰਦਾ ਜਾਨ ਬਚਾਵਾਂ ਮੈਂ ਤੁਹਾਡੀ ਮੇਰੇ ਵੱਸ ਦੀ ਗੱਲ ਨਹੀਂ ਪਰ ਮੈਂ ਦੁੱਧ ਲੈ ਕੇ ਆਇਆ ਆ ਦੁੱਧ ਛਕ ਕਿਸੇ ਨੇ ਇੰਨੀਆਂ ਪਿਆਰੀਆਂ ਲਾਈਨਾਂ ਲਿਖੀਆਂ ਨਾ ਸੁਣੋ ਜਰਾ ਧਿਆਨ ਨਾਲ ਫਟਾਫਟ ਇਕਾਗਰਤਾ ਬਣਾ ਕੇ ਰੱਖਿਓ ਬਈ ਹਿੱਲ ਜੁੱਲ ਨਾ ਹੋਵੇ ਸੁਣੋ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਖੁਦ ਛਕੋ ਛਕਾਓ ਲਾਲਾ ਨੂੰ ਸੁਣਿਓ ਅੱਗੇ ਪੜ੍ਹੋ ਪੜ੍ਹੋ ਪੜ੍ਹੋ ਪੜ੍ਹੋ ਪੜ੍ਹੋ ਠੰਡਾ ਬੁਰਜ ਤੇ ਕੱਕਰ ਵਰਦਾ ਏ ਮੇਰਾ ਬਸ ਚੱਲੇ ਮੈਂ ਟਾਲ ਠੰਡਾ ਬੁਰਜ ਤੇ ਕੱਕਰ ਵਗਦਾ ਏ ਮੇਰਾ ਬਸ ਚੱਲੇ ਮੈਂ ਟਾਲ ਦਿਆ ਤੁਸੀਂ ਹੁਕਮ ਕਰੋ ਤੇ ਅਗਲਾ ਮੈਂ ਤਾਂ ਆਪਣੇ ਆਪ ਨੂੰ ਗਾਲ ਦਿਆ ਮੈਂ ਆਪਣੇ ਆਪ ਦੀ ਧੂਣੀ ਲਾ ਲਿਆ ਆਪਣੇ ਆਪ ਨੂੰ ਬਾਲ ਦਿਆਂ ਕੌਣ ਕਹਿੰਦਾ ਮੋਤੀ ਰਾਮ ਜੇ ਹੁਕਮ ਕਰੋ ਤੇ ਮੈਂ ਆਪਣੇ ਆਪ ਨੂੰ ਅੱਗ ਲਾ ਦਿਆਂ ਜੇ ਕਿਤੇ ਤੇਰੇ ਬੱਚਿਆਂ ਨੂੰ ਠੰਡ ਨਾ ਲੱਗੇ ਮੈਂ ਮੱਚ ਜਾਵਾਂ ਸੁਣੋ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾ ਤੇਰੇ ਦਿਆਲਾ ਲਾਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਨੂੰ ਖੁਦ ਛਕੋ ਛਕਾਓ ਲਾਲਾਨੂੰ ਘਰ ਸੱਦ ਕੇ ਲਾਲੋਂ ਫੜਾ ਦਿੱਤੇ ਚੂਰੇ ਗਾ ਖੋਟੇ ਕਰੂਮਾ ਉਸ ਗੰਗੂ ਥਾਂ ਤੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਪਲਕਾਂ ਤੇ ਬਿਠਾਉਂਦਾ ਲਾਲਾਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਨੂੰ ਥੈਲੀ ਜਿਹੜੀ ਲੈ ਕੇ ਗਿਆ ਸੀ ਇੱਕ ਜੋ ਵਗਦਾ ਸੀ ਸੁੱਕਾ ਸੀ ਗੰਗੂ ਨੇ ਥੈਲੀ ਉਹਦੇ ਚ ਲਕੋਤੀ ਦੱਬਤੀ ਛਪਾਈਆਂ ਨੂੰ ਲੱਗ ਗਿਆ ਪਤਾ ਮਰਿੰਡੇ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਨੇ ਮਾਇਆ ਚੋਰੀ ਕੀਤੀ ਉਹਨਾਂ ਨੇ ਕਿਹਾ ਵੀ ਹਿੱਸਾ ਦੇ ਸਾਨੂੰ ਗੰਗੂ ਨੂੰ ਤੇ ਜਦੋਂ ਇਹ ਗਿਆ ਉੱਥੇ ਉਹ ਚੋਚ ਜਿੱਥੇ ਪਤਾ ਲੱਗਿਆ ਵੀ ਦੱਬੀ ਸੀ ਉੱਥੇ ਆ ਗਿਆ ਪਾਣੀ ਥੈਲੀ ਲੱਭੀ ਨਹੀਂ ਜਿਹੜੀ ਮਾਇਆ ਕਰਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਾਇਆ ਸੀ ਉਸੇ ਕਰਕੇ ਗੰਗੂ ਨੂੰ ਮਰਨਾ ਪੈ ਗਿਆ ਆਖੋ ਸਤਨਾਮ ਉਸੇ ਮਾਇਆ ਕਰਕੇ ਜਿਹੜੀ ਮਾਇਆ ਕਰਕੇ ਲਾਲਚ ਕੀਤਾ ਸੀ ਬਹੁਤ ਮਾਰ ਖਾਧੀ ਗੰਗੂ ਨੇ ਬਹੁਤ ਕੁੱਟਿਆ ਕਹਿੰਦੇ ਮਾਇਆ ਦੱਸ ਕਿੱਥੇ ਹੈ ਉਸੇ ਮਾਇਆ ਪਿੱਛੇ ਕਹਿੰਦੇ ਜਦੋਂ ਘਰ ਸੱਦ ਕੇ ਲਾਲ ਫੜਾ ਦਿੱਤੇ ਝੂਰੇਗਾ ਬਾੜਿਆ ਕਰਮਾਂ ਨੂੰ ਉਹ ਕਹਿੰਦੇ ਜਦੋਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਰਹੇ ਸੀ ਨਾ ਲੈ ਕੇ ਚੱਲੇ ਸੀ ਉੱਥਲ ਪੁੱਥਲ ਮੱਚ ਗਈ ਸੀ ਗੰਗੂ ਦੇ ਅੰਦਰ ਬੇਚੈਨ ਹੋ ਗਿਆ ਸੀ ਕਰਦੇ ਬੈਠਾ ਉਹਨੂੰ ਪਤਾ ਲੱਗ ਗਿਆ ਵੀ ਮੈਂ ਗਲਤ ਕੰਮ ਕਰ ਲਿਆ ਕਰਦੇ ਬੈਠਾ ਪਰ ਖੜਾ ਜਿਹੜਾ ਤਰੇਲੀਆਂ ਆਉਣ ਲੱਗ ਪਈਆਂ ਸੀ ਕਹਿੰਦੇ ਗੰਗੂ ਨੂੰ ਖੜੇ ਲਾਸਟ ਲਾਈਨਾਂ ਸੁਣੋ ਏ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ ਬਦ ਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਤਾਂ ਇਹਨਾਂ ਵੀ ਨਹੀਂ ਕਹਿ ਸਕਦਾ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਕਰ ਲੈ ਜਾਂਦਾ ਲਾਲਾਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਨੂੰ ਖੁਦ ਛਕੋ ਛਕਾਓ ਲਾਲਾਨੂੰ ਮੋਤੀ ਰਾਮ ਨੇ ਦੁੱਧ ਪਿਆਇਆ ਆਪ ਸਾਰੇ ਜਾਣਦੇ ਹੋ ਫਿਰ 11 ਪੋਹ ਨੂੰ ਕਚਹਿਰੀ ਲੱਗੀ ਮਾਤਾ ਜੀ ਦੇ ਕੋਲੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਇਆ ਗਿਆ ਸਾਰੇ ਰਾਹ ਸਮਝਾਇਆ ਗਿਆ ਜਾ ਕੇ ਸਲਾਮ ਕਰਿਓ। ਸਾਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਜਦੋਂ ਹੀ ਅੰਦਰ ਵੜੇ ਲਾਲਾ ਫਤਿਹ ਦਾ ਜਕਾਰਾ ਚੁੱਕਿਆ ਸੂਬੇ ਦੀ ਕਚਹਿਰੀ ਜਾਏ ਕੇ ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਲਾਲਾ ਫਤਿਹ ਸੂਬੇ ਦੀ ਕਚਹਿਰੀ ਜਾਏ ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ ਸੂਬੇ ਦੀ ਕਚਹਿਰੀ ਜਾਏ ਖੜੋ ਲਾਲਾ ਫਤਿਹ ਦਾ ਜਕਾਰਾ ਗੱਜ ਕੇ ਸੂਬੇ ਦੀ ਕਚਹਿਰੀ ਮੈਨੂੰ ਲੱਗਦਾ ਹਿੱਲ ਜੁੱਲ ਜ਼ਿਆਦਾ ਹੁੰਦੀ ਹੈ ਇਤਿਹਾਸ ਸੁਣਾਉਣ ਦਾ ਸਵਾਦ ਨਹੀਂ ਫਿਰ ਆਉਂਦਾ ਜਦੋਂ ਟਕਾ ਨਾ ਬਣੇ ਕਿਉਂਕਿ ਮੈਂ ਧੱਕੇ ਨਾਲ ਜੇ ਵਾਰ ਵਾਰ ਕਹੀ ਵੀ ਜਾਵਾਂਗਾ ਨਾ ਵੀ ਬੈਠੋ ਬੈਠੋ ਮੈਨੂੰ ਲੱਗਦਾ ਹੈ ਕਿ ਜੇ ਮੈਂ ਇਤਿਹਾਸ ਥੋੜ੍ਹਾ ਜਿਹਾ ਵੀ ਟਕਾ ਨਾਲ ਸੁਣਾਵਾਂ ਤਾਂ 10-15 ਮਿੰਟ ਤੇ ਲੱਗ ਹੀ ਜਾਣਗੇ, 4 ਵੱਜ ਜਾਣਗੇ। ਅਜੇ 3:40 ਹੋਏ ਆ, 4 ਵਜੇ ਤੱਕ ਆਪਾਂ ਸਮਾਪਤੀ ਕਰ ਸਕਦੇ ਹਾਂ ਕਿਉਂਕਿ ਜੇ ਇੱਕ ਵੀ ਕਵਿਤਾ ਹੋਰ ਪੜ੍ਹੀਏ ਨਾ ਤੇ 5-7 ਮਿੰਟ ਏਦਾਂ ਹੀ ਲੰਘ ਜਾਂਦੇ। ਜਾਂ ਤੇ ਮੇਰੀ ਬੇਨਤੀ ਹੈ ਵੀ ਟਕਾ ਥੋੜ੍ਹਾ ਜਿਹਾ ਬਣਾ ਲਓ ਵੀ ਆਪਾਂ ਗੱਲ ਥੋੜ੍ਹੀ ਜਿਹੀ ਕਰ ਲਈਏ, ਬੇਨਤੀ ਹੈ ਥੋੜ੍ਹੀ ਜਿਹੀ ਵੀ ਟਕਾ ਬਣਾ ਲਓ, ਅਜੇ 5-4 ਮਿੰਟ ਸਿਰਫ ਦੇ ਦਿਓ, ਜ਼ਿਆਦਾ ਸਮਾਂ ਨਹੀਂ। ਪਹਿਲੇ ਦਿਨ ਸਾਹਿਬਜ਼ਾਦੇ ਕਚਹਿਰੀ 'ਚ ਗਏ ਜਦੋਂ ਜਕਾਰਾ ਲਾ ਦਿੱਤਾ ਫਤਿਹ ਬੁਲਾਈ, ਸਾਰੀ ਕਚਹਿਰੀ ਹੈਰਾਨ ਹੋ ਗਈ, ਕਹਿੰਦੇ ਹੱਦ ਹੋ ਗਈ, ਸਮਝਾਇਆ ਨਹੀਂ ਸੀ, ਕਹਿੰਦੇ ਸਾਰੇ ਰਾਹ ਸਮਝਾਉਂਦੇ ਆਏ ਆ ਸਲਾਮ ਕਰਿਓ, ਇੱਥੇ ਆ ਕੇ ਫਤਿਹ ਬੁਲਾਤੀ। ਪਹਿਲੇ ਦਿਨ ਬਹੁਤ ਸੂਬੇ ਨੇ ਪਿਆਰ ਨਾਲ ਇੱਦਾਂ ਸਮਝਾਇਆ, ਲਾਲਚ ਦਿੱਤੇ, ਬੱਚਿਓ ਬੜੇ ਸੁੱਖ ਦਿਆਂਗੇ, ਆਹ ਦਿਆਂਗੇ, ਆਹ ਦਿਆਂਗੇ, ਇੱਦਾਂ ਚਲੋ ਗੱਲਬਾਤ ਹੋਈ। ਹੁਣ ਮਾਤਾ ਜੀ ਨੇ ਸਾਰਾ ਕੁਝ ਸਮਝਾਇਆ ਹੋਇਆ ਸੀ ਵੀ ਸਾਮ ਦਾਮ ਦੰਡ ਭੇਦ ਇਹ ਚਾਰੇ ਤਰੀਕੇ ਦੁਸ਼ਮਣ ਵਰਤਦਾ ਹੁੰਦਾ ਹੈ, ਚਾਰੇ ਤਰੀਕੇ ਤੁਹਾਡੇ ਤੇ ਵੀ ਅਜਮਾਏ ਜਾਣਗੇ, ਖਿਆਲ ਰੱਖਿਓ। ਸਾਰੀਆਂ ਗੱਲਾਂ ਮਾਤਾ ਜੀ ਨੇ ਪਹਿਲਾਂ ਹੀ ਸਮਝਾਈਆਂ ਹੋਈਆਂ ਸੀ ਵੀ ਆਹ ਵੀ ਕਿਹਾ ਜਾਣਾ, ਤੁਹਾਨੂੰ ਹੋ ਸਕਦਾ ਤੁਹਾਨੂੰ ਇਦਾਂ ਵੀ ਕਿਹਾ, ਸਾਰਾ ਕੁਝ ਪਹਿਲਾਂ ਹੀ ਸਮਝਾਇਆ ਹੋਇਆ। ਪਹਿਲੇ ਦਿਨ ਲਾਲਚ ਦਿੱਤੇ ਨਾ ਮੰਨੇ, ਵਾਪਸ ਆ ਗਏ ਮਾਤਾ ਜੀ ਕੋਲ, ਵਾਪਸ ਪਹੁੰਚ ਕੇ 11:30 ਦੀ ਰਾਤ ਨੂੰ 25 ਦਸੰਬਰ, ਫਿਰ 26 ਦਸੰਬਰ ਚੜ੍ਹਿਆ, 26 ਦਸੰਬਰ 12:30 ਫਿਰ ਦੁਬਾਰਾ ਕਚਹਿਰੀ ਲੱਗੀ। ਸਾਰੇ ਜਾਣਦੇ ਹੋ ਮੇਨ ਦਰਵਾਜ਼ਾ ਬੰਦ ਕਰਤਾ, ਛੋਟੀ ਮੋਰੀ ਖੋਲਤੀ ਖਿੜਕੀ, ਜਦੋਂ ਲੰਘਣਗੇ ਸਿਰ ਝੁਕਾਣਗੇ ਸਾਰੇ ਦਰਬਾਰੀ, ਮਨੋਬਲ ਡਿੱਗ ਜਾਏਗਾ, ਮਨੋਬਲ ਡਿੱਗਣ ਵਾਸਤੇ ਤਾੜੀਆਂ ਮਾਰ ਦੇਣਗੇ। ਸਾਹਿਬਜ਼ਾਦਿਆਂ ਨੇ ਝੁੱਕ ਕੇ ਨਮਸਕਾਰ ਕਰਤੀ, ਸਲਾਮ ਕਰਤੀ, ਕਹਿੰਦੇ ਇੰਨੇ ਨਾਲ ਹੀ ਮਨੋਬਲ ਡਿੱਗ ਜਾਏਗਾ। ਇਹਨਾਂ ਨੇ ਮੇਨ ਦਰਵਾਜ਼ਾ ਬੰਦ ਕਰਕੇ ਛੋਟੀਆਂ ਤਾਕੀਆਂ ਖੋਲਤੀਆਂ, ਸਾਹਿਬਜ਼ਾਦਿਆਂ ਨੇ ਸਿਰ ਨਹੀਂ ਲੰਘਾਏ, ਇੱਦਾਂ ਸਾਰੇ ਵੇਖਦੇ ਸੀ ਵੀ ਹੁਣ ਵੀ ਸਿਰ ਆਉਣਗੇ ਬਾਹਰ, ਉਡੀਕਦੇ ਸੀ ਵੀ ਸਿਰ ਆਉਣਗੇ, ਆ ਗਈਆਂ ਜੁੱਤੀਆਂ। ਸਾਹਿਬਜ਼ਾਦੇ ਨੇ ਪਹਿਲਾਂ ਪੈਰ ਲੰਘਾਏ। ਚਲੋ ਜੀ, ਅੱਜ ਡਰਾਬੇ ਦਿੱਤੇ ਗਏ ਬੱਚਿਓ, ਤੁਹਾਨੂੰ ਰੋਣਾ ਕਿਸੇ ਨੇ ਨਹੀਂ, ਤੁਹਾਨੂੰ ਦਫਨਾਉਣਾ ਕਿਸੇ ਨੇ ਨਹੀਂ, ਬਚਿਓ ਵਜੀਦਾ ਕਹਿੰਦਾ ਓ ਇਲਾਂ ਵੇਖੋ ਆਕਾਸ਼ ਵਿੱਚ ਉੱਡਦੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਚੁੱਕ ਚੁੱਕ ਕੇ ਲੈ ਜਾਣਗੀਆਂ ਤੁਹਾਨੂੰ ਰੋਣਾ ਦਫਨਾਉਣਾ ਨਹੀਂ ਕਿਸੇ ਨੇ ਸਾਹਿਬਜ਼ਾਦੇ ਕਹਿੰਦੇ ਅਸੀਂ ਤੇ ਨਹੀਂ ਹੋਣਾ ਤੂੰ ਨਾ ਇੱਥੇ ਖੜਾ ਮਿਣਤੀਆਂ ਕਰੀ ਜਿੰਨੀਆਂ ਆਂਦਰਾਂ ਉੱਚੀਆਂ ਲੈ ਕੇ ਜਾਣਗੀਆਂ ਆਉਣ ਵਾਲਾ ਸਮਾਂ ਹੈ ਇੱਥੇ ਏਡੇ ਏਡੇ ਉੱਚੇ ਨਿਸ਼ਾਨ ਸਾਹਿਬ ਚੁੱਲਣਗੇ ਅਸੀਂ ਤੇ ਨਹੀਂ ਹੋਣਾ ਤੂੰ ਇੱਥੇ ਖੜ ਕੇ ਵੇਖੀ ਇੱਥੇ ਇੱਥੇ ਤੂੰ ਵੇਖੀ ਅਸੀਂ ਤੇ ਨਹੀਂ ਹੋਣਾ ਤੂੰ ਹੋਏ ਵੇਖੀ ਇੱਥੇ 12 ਪੋ ਨੂੰ ਫਿਰ ਸਜ਼ਾ ਇਹ ਦਿੱਤੀ ਗਈ ਕਹਿੰਦੇ ਸ਼ਰਾ ਕੀ ਕਹਿੰਦੀ ਹੈ ਸਾਹਿਬਜ਼ਾਦਿਆਂ ਨੂੰ ਪੁੱਛਿਆ ਜਦੋਂ ਕਾਜੀ ਨੂੰ ਪੁੱਛਿਆ ਕਹਿੰਦੇ ਦੱਸ ਸ਼ਰਾ ਕੀ ਕਹਿੰਦੀ ਹੈ ਕਾਜੀ ਕਹਿੰਦਾ ਸ਼ਰਾ 'ਚ ਲਿਖਿਆ ਵੀ ਬੱਚਿਆਂ ਨੂੰ ਮਾਰਨਾ ਨਹੀਂ ਚਾਹੀਦਾ ਬਦਲਾ ਲੈਣਾ ਇਹਨਾਂ ਦੇ ਪਿਓ ਤੋਂ ਲਓ ਇਹਨਾਂ ਬੱਚਿਆਂ ਨੂੰ ਕੁਝ ਕਹਿਣਾ ਸ਼ਰਾ ਕਹਿੰਦੀ ਹੈ ਵੀ ਬੱਚਿਆਂ ਨੂੰ ਔਰਤ ਨੂੰ ਇਦਾਂ ਮਾਰਿਆ ਨਾ ਜਾਵੇ ਸੁੱਚਾ ਆਨੰਦ ਬੜਾ ਚਲਾਕ ਬੰਦਾ ਸੀ ਸੁੱਚਾ ਆਨੰਦ ਕਹਿੰਦਾ ਲਿਖ ਦੇ ਇੱਥੇ ਲਿਖ ਕਹਿੰਦੇ ਇੱਕ ਗੱਲ ਦੱਸ ਵੀ ਸ਼ਰਾ ਵਿੱਚ ਇਹ ਤੇ ਨਹੀਂ ਲਿਖਿਆ ਵੀ ਸਪੋਲੀਆਂ ਨੂੰ ਮਾਰਨਾ ਪਾਪ ਹੈ ਸੱਪ ਦੇ ਜਿਹੜੇ ਸਪੋਲੀਏ ਹੈ ਉਹਨਾਂ ਨੂੰ ਮਾਰਨਾ ਤੇ ਨਹੀਂ ਪਾਪ ਲਿਖਿਆ ਕਹਿੰਦਾ ਨਾ ਸ਼ਰਾ ਵਿੱਚ ਸਪੋਲੀਆਂ ਨੂੰ ਮਾਰਨਾ ਪਾਪ ਨਹੀਂ ਲਿਖਿਆ ਕਹਿੰਦਾ ਫਿਰ ਇੱਥੇ ਬੱਚੇ ਨਾ ਲਿਖ ਇੱਥੇ ਸਪੋਲੀਏ ਲਿਖ ਇੱਥੇ ਸਪੋਲੀਏ ਲਿਖ ਵੀ ਜੰਮਦਿਆਂ ਦੀਆਂ ਸਿਰੀਆਂ ਫੇ ਦਈਏ ਇਦਾਂ ਲਿਖ ਇੱਥੇ ਸ਼ਰਾ ਦੇ ਵਿੱਚ ਜੇ ਲਿਖਿਆ ਵੀ ਬੱਚਿਆਂ ਨੂੰ ਮਾਰਨਾ ਠੀਕ ਨਹੀਂ ਇੱਥੇ ਬੱਚੇ ਲਿਖੀ ਨਾ ਇੱਥੇ ਲਿਖ ਸਪੋਲੀਏ ਵੀ ਇਹਨਾਂ ਨੇ ਵੱਡੇ ਹੋ ਕੇ ਇਦਾਂ ਹੀ ਜ਼ਹਿਰੀ ਬਣਨਾ ਹੈ ਇਹ ਲਿਖ ਫਿਰ ਸ਼ਰਾ ਦੇ ਵਿੱਚ ਸਪੋਲੀਏ ਲਿਖਤਾ ਸੱਪ ਦੇ ਬੱਚੇ ਨੇ ਇਦਾਂ ਲਿਖ ਕੇ ਫਿਰ ਇਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਜਾਵੇ ਸਾਹਿਬਜ਼ਾਦੇ 12 ਪੋਹ ਦੀ ਰਾਤ ਨੂੰ ਵਾਪਸ ਆਏ ਮਾਤਾ ਜੀ ਉਡੀਕਦੇ ਰਹੇ ਤੇ ਮਾਤਾ ਜੀ ਕਹਿੰਦੇ ਬੱਚਿਓ ਬੜਾ ਚਾਅ ਨਾਲ ਮਿਲੇ ਮਾਤਾ ਜੀ ਇਦਾਂ ਸਾਨੂੰ ਡਰਾਉਂਦੇ ਸੀ ਫਤਿਹ ਸਿੰਘ ਕਹਿੰਦਾ ਮਾਤਾ ਜੀ ਮੈਨੂੰ ਇਦਾਂ ਡਰਾਇਆ ਮੈਨੂੰ ਇਦਾਂ ਵੀ ਕਹਿੰਦੇ ਸੀ ਕਦੀ ਮੈਨੂੰ ਇਦਾਂ ਲਾਲਚ ਦਿੰਦੇ ਸੀ ਪਰ ਮੈਂ ਡੋਲਿਆ ਨਹੀਂ ਮਾਤਾ ਜੀ ਕਹਿੰਦੇ ਸਦਕੇ ਮੇਰੇ ਲਾਲ ਦੇ ਮੇਰੇ ਪੁੱਤ ਦੇ ਘੁੱਟ ਘੁੱਟ ਛਾਤੀਆਂ ਨਾਲ ਲਾਉਂਦੇ ਰਹੇ ਲਓ ਜੀ ਜਦੋਂ ਲਾਸਟ ਦਿਨ 13 ਪੋ 27 ਦਸੰਬਰ 13 ਪੋ 27 ਦਸੰਬਰ ਵਾਲੇ ਦਿਨ ਜਦੋਂ ਛਪਾਈ ਲੈਣ ਵਾਸਤੇ ਆਏ ਤੇ ਮਾਤਾ ਜੀ ਨੇ ਕਿਹਾ ਕਿ ਛਪਾਈਆਂ ਨੂੰ ਕਿਹਾ ਕਿ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਇਹਨਾਂ ਬੱਚਿਆਂ ਨੇ ਕਸੂਰ ਕੋਈ ਨਹੀਂ ਕੀਤਾ ਇਹਨਾਂ ਨਿੱਕੀਆਂ ਨਿੱਕੀਆਂ ਨੂੰ ਏਡੀਆਂ ਭਿਆਨਕ ਸਜਾਵਾਂ ਨਾ ਦਿਓ ਵੇ ਛਪਾਈਓ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਹੈ ਉਹ ਕਹਿੰਦੇ ਅਸੀਂ ਤੇ ਆਪ ਡਿਊਟੀ ਕਰਨ ਵਾਲੇ ਆ ਅਸੀਂ ਵੀ ਕਿਸੇ ਦੇ ਹੁਕਮ 'ਚ ਵੱਜੇ ਆਏ ਆ ਬੇਬੇ ਤੈਨੂੰ ਨਹੀਂ ਲਿਜਾ ਸਕਦੇ ਲਿਜਾਣਾ ਸਾਨੂੰ ਬੱਚਿਆਂ ਨੂੰ ਪੈਣਾ ਹੈ ਬਸ ਫਿਰ ਬੱਚੇ ਤੁਰਨ ਲੱਗੇ ਮਾਤਾ ਜੀ ਨੇ ਸਵੇਰੇ ਦਸਤਾਰਾਂ ਸਜਾਈਆਂ ਨੀਲੇ ਚੋਲੇ ਕਹਿੰਦੇ ਮਾਤਾ ਜੀ ਨੇ ਨੀਲੇ ਚੋਲੇ ਪਵਾਏ ਕਮਰ ਕੱਸੇ ਪੀਲੇ ਰੰਗ ਦੇ ਕੇਸਰੀ ਦਸਤਾਰਾਂ ਸਜਾ ਦਿੱਤੀਆਂ ਮਾਤਾ ਜੀ ਨੇ ਅੱਜ ਨਵੇਂ ਕੱਪੜੇ ਪਵਾਏ ਸੋਹਣੇ ਤੇ ਅੱਗੇ ਵੀ ਬਹੁਤ ਲੱਗਦੇ ਸੀ ਅੱਜ ਜਾਓ ਅੱਜ ਮਹਾਰਾਜ ਕਹਿੰਦੇ ਮਾਤਾ ਜੀ ਕਹਿੰਦੇ ਅੱਜ ਤੇ ਬਹੁਤੇ ਹੀ ਫੱਬਦੇ ਲਾਲ ਤੇ ਮੇਰੇ ਵੈਸੇ ਹੀ ਬਹੁਤ ਸੋਹਣੇ ਆ ਪਰ ਅੱਜ ਤੇ ਫੱਬਦੇ ਬਹੁਤੇ ਹੀ ਹੈ ਇਹ 13 ਪੋਹ ਨੂੰ ਤਿਆਰ ਕਰਕੇ ਸੋਹਣੇ ਬਸਤਰ ਸਜਾ ਕੇ ਨੀਲੇ ਚੋਲੇ ਪਵਾ ਕੇ ਐਦਾਂ ਸ਼ਸਤਰ ਨਿੱਕੀਆਂ ਨਿੱਕੀਆਂ ਕਲਗੀਆਂ ਸਜਾ ਕੇ ਤੇ ਮਾਤਾ ਜੀ ਨੇ ਫਿਰ ਤੋਰਿਆ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਂ ਨੂੰ ਗਲਵੱਕੜੀ ਪਾ ਕੇ ਕਹਿੰਦੇ ਬੇਬੇ ਸਾਨੂੰ ਇਦਾਂ ਲੱਗਦਾ ਹੈ ਵੀ ਅਸੀਂ ਮੁੜ ਕੇ ਅੱਜ ਆਉਣਾ ਅੱਗੇ ਤੇ ਜਾਂਦੇ ਸੀ ਅਸੀਂ ਆ ਜਾਂਦੇ ਸੀ ਮਿਲਦੇ ਸੀ ਆਸ ਸੀ ਵੀ ਆ ਜਾਣਾ ਹੈ ਹੁਣ ਮੈਨੂੰ ਇਹ ਲੱਗਦਾ ਹੈ ਬੇਬੇ ਜੀ ਮਾਤਾ ਜੀ ਅੱਜ ਦੇ ਗਿਆ ਨੇ ਅਸੀਂ ਮੁੜ ਕੇ ਆਉਣਾ ਨਹੀਂ ਮੈਂ ਤੁਹਾਨੂੰ ਕੱਲ ਵੀ ਇੱਕ ਗੱਲ ਕਹੀ ਸੀ ਲੋਕਾਂ ਨੂੰ ਹੌਸਲਾ ਦੇਣਾ ਬਹੁਤ ਸੌਖਾ ਹੁੰਦਾ ਪਰ ਜਿੱਦੇ ਆਪ ਤੇ ਬੀਤਦੀ ਹੈ ਉਦਣ ਪਤਾ ਲੱਗਦਾ ਜਿੱਦੇ ਕਿਸੇ ਦਾ ਜਾਂਦਾ ਉਹ ਹੌਸਲਾ ਰੱਖੋ ਭਾਈ ਹੌਸਲਾ ਲੋਕਾਂ ਨੂੰ ਕਹਿਣਾ ਬਹੁਤ ਸੌਖਾ ਆ ਤੁਹਾਡੇ ਬੱਚੇ ਸਕੂਲਾਂ ਨੂੰ ਜਾਂਦੇ ਐ ਟਿਫਨ ਹੱਥਾਂ 'ਚ ਹੁੰਦੇ ਐ ਭੱਜਦੇ ਐ ਚੜ੍ਹਦੇ ਐ ਸਕੂਲ ਵੈਨ ਉੱਤੇ ਤੇ ਪਤਾ ਹੈ ਵੀ ਹੁਣ ਗਿਆ ਲੈ ਆ ਜਾਣਾ 4 ਵਜੇ ਨੂੰ ਮੁੜ ਕੇ ਆ ਬੱਚਾ ਸਾਡਾ ਸ਼ਾਮ ਨੂੰ ਫਿਰ ਮੁੜ ਆਉਣਾ ਹੈ ਪਰ ਜਦੋਂ ਐ ਪਤਾ ਹੋਵੇ ਵੀ ਆਉਣਾ ਨਹੀਂ ਅੱਜ ਦੇ ਗਿਆ ਨੇ ਆਉਣਾ ਨਹੀਂ ਕਿੱਡਾ ਮਾਂ ਨੇ ਜਿਗਰਾ ਕਰਕੇ ਤੋੜਿਆ ਤੁਰਨ ਲੱਗੇ ਕਹਿੰਦਾ ਬੇਬੇ ਲੋ ਪੜੋ ਨਾ ਉਡੀਕੀ ਦਾਦੀਏ ਹੁਣ ਨਾ ਉਡੀਕੀ ਅਸੀਂ ਮੁੜ ਕੇ ਨਹੀਂ ਆਉਣਾ ਸੋ ਅੱਗੇ ਭੁੱਲ ਜਾਈ ਤੂੰ ਪਿਆਰ ਕਰਦੀ ਸੀ ਸਾਨੂੰ ਪਰ ਹੁਣ ਤੈਨੂੰ ਫਤਿਹ ਸਿੰਘ ਲੱਭਣਾ ਨਹੀਂ ਇਦਾਂ ਕਹਿ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੁਰੇ ਪੜੋ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਅੰਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਮੈਂ ਤਾਂ ਹਾਂ ਨੌ ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਮੈਂ ਤਾਂ ਹਾਂ ਨੌ ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਹੇਰਾ ਪਾਉਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਹੇਰਾ ਪਾਉਣਾ ਇੱਕ ਵਾਰ ਪੜੋ ਨਾ ਉਡੀ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋਂ ਕੌਣ ਖਵਾਊ ਚੂਰੀਆਂ ਮਾਂ ਤੇਰੇ ਛੇਤੀ ਛੇਤੀ ਆ ਜਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਛੇਤੀ ਹੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਬਸ ਆਖਰੀ ਵਾਰੀ ਉੱਪਰ ਬੁਰਜ ਤੇ ਖੜੀ ਬੇਬੇ ਵੇਖਦੀ ਰਹੀ ਮਾਤਾ ਜੀ ਵੇਖਦੇ ਰਹੇ ਦੂਰ ਤੱਕ ਸਾਹਿਬਜ਼ਾਦੇ ਦਿਸਦੇ ਰਹੇ ਦੂਰੋਂ ਐਦਾਂ ਨਮਸਕਾਰ ਕੀਤੀ ਬਸ ਫਿਰ ਇੱਕ ਵਾਰੀ ਕੰਧ ਦੇ ਓਹਲੇ ਹੋ ਗਏ ਮੁੜ ਕੇ ਸਾਹਿਬਜ਼ਾਦੇ ਨਹੀਂ ਦਿਸੇ ਕਚਹਿਰੀ ਵਿੱਚ ਗਏ ਫਿਰ ਅੱਜ ਕਿਹਾ ਗਿਆ ਵੀ ਤੁਹਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ ਬੱਚਿਓ ਅਜੇ ਵੀ ਸਮਾਂ ਹੈ ਕਹਿੰਦੇ ਕਰ ਲੈ ਜੋ ਮਰਜ਼ੀ ਅਸੀਂ ਈਨ ਨਹੀਂ ਮੰਨਣੀ ਨੀਂਹ ਦੇ ਵਿੱਚ ਖਿਲਾਰ ਕੇ ਫਿਰ ਕਹਿੰਦੇ ਕੰਧ ਚਿਣਨ ਲੱਗੇ ਜਿੱਥੇ ਚੱਪਣੀਆਂ ਆਈਆਂ ਇੱਟਾਂ ਨਹੀਂ ਭੰਨੀਆਂ ਚੱਪਣੀਆਂ ਲਾਹਤੀਆਂ ਚੱਪਣੀਆਂ ਆਈਆਂ ਚੱਪਣੀਆਂ ਲਾਹਤੀਆਂ ਸਾਹਿਬਜ਼ਾਦਿਆਂ ਐ ਖੂਨ ਚੱਲਦਾ ਰਿਹਾ ਚਿਣਦੇ ਚਿਣਦੇ ਛਾਤੀਆਂ ਤੱਕ ਆਏ ਕਹਿੰਦੇ ਐ ਕਿ ਸਾਹ ਰੁਕ ਚੱਲਿਆ ਕੰਧਾਂ ਫਟ ਗਈਆਂ ਧਰਤੀ ਤੇ ਡਿੱਗ ਪਏ ਵਜੀਦਾ ਕਹਿੰਦਾ ਹੁਣ ਮੰਨਣਗੇ ਹੁਣ ਮੌਕਾ ਹੈ ਹੁਣ ਮੰਨਣਗੇ ਫਟਾਫਟ ਇਹਨਾਂ ਦੀਆਂ ਤਲੀਆਂ ਚੱਸੋ ਤਲੀਆਂ ਚੱਸੋ ਹੋਸ਼ ਵਿੱਚ ਲਿਆਓ ਨੇੜੇ ਗਏ ਵਜੀਦਾ ਬਿਲਕੁਲ ਨੇੜੇ ਪਹੁੰਚ ਗਿਆ ਹਾਂ ਬਈ ਕਾਜੀ ਵੀ ਨੇੜੇ ਹੈ ਇਸਲਾਮ ਕਬੂਲ ਹੈ ਬੋਲਿਆ ਨਹੀਂ ਗਿਆ ਨਾ ਜੋਰਾਵਰ ਸਿੰਘ ਤੋਂ ਨਾ ਫਤਿਹ ਸਿੰਘ ਤੋਂ ਆਵਾਜ਼ ਨਹੀਂ ਨਿਕਲੀ ਫਤਿਹ ਸਿੰਘ ਬੋਲਿਆ ਨਹੀਂ ਗਿਆ ਪਰ ਫਤਿਹ ਸਿੰਘ ਨੇ ਨਾ ਤੇ ਅੱਖ ਪੱਟੀ ਅੱਖ ਪੱਟ ਕੇ ਵੀ ਨਹੀਂ ਵੇਖਿਆ ਤਲੀਆਂ ਚੱਸੀਆਂ ਨੇੜੇ ਜਾ ਕੇ ਬੱਚਿਓ ਹਲਾ ਹਲਾ ਕੇ ਪੁੱਛਦੇ ਹੈ ਇਸਲਾਮ ਕਬੂਲ ਹੈ ਦੱਸੋ ਹਜੇ ਵੀ ਇਸਲਾਮ ਕਬੂਲ ਹੈ ਕਹਿੰਦੇ ਫਤਿਹ ਸਿੰਘ ਤੇ ਜੋਰਾਵਰ ਸਿੰਘ ਨੇ ਇਦਾਂ ਸਿਰ ਹਲਾਤਾ ਵੀ ਨਹੀਂ ਸਿੱਖੀ ਨਹੀਂ ਛੱਡੀ ਅਸੀਂ ਸਿੱਖੀ ਨਹੀਂ ਛੱਡਣੀ ਆ ਸਿਧਾਂਤ ਨਹੀਂ ਛੱਡਣੇ ਆ ਬਾਣੀ ਨਹੀਂ ਛੱਡਣੀ ਆ ਸੋਚ ਨਹੀਂ ਛੱਡਣੀ ਬਸ ਜਦੋਂ ਇਦਾਂ ਕਿਹਾ ਫਿਰ ਕਹਿੰਦੇ ਚੱਲੋ ਸਮਾਣੇ ਦੇ ਜਲਾਦਾਂ ਨੂੰ ਹੁਕਮ ਕੀਤਾ ਇਹਨਾਂ ਦੀਆਂ ਸ਼ਾਰਗਾਂ ਕੱਟ ਦਿੱਤੀਆਂ ਜਾਣ ਜੇ ਸ਼ਾਰਗ ਕੱਟ ਦਿੱਤੀ ਜਾਵੇ ਸਾਡੀ ਤੇ ਫਿਰ ਗਰਦਨ ਪੂਰੀ ਕੱਟਣ ਦੀ ਲੋੜ ਨਹੀਂ ਪੈਂਦੀ ਜੇ ਸ਼ਾਰਗ ਕੱਟ ਦਿਓ ਪੂਰੀ ਗਰਦਨ ਨਹੀਂ ਕੱਟਣੀ ਪੈਂਦੀ ਫਿਰ ਜਿਵੇਂ ਬੱਕਰਿਆਂ ਨੂੰ ਇਹ ਤੁਹਾਨੂੰ ਪਤਾ ਹੈ ਜਿਹੜੇ ਮੁਸਲਮਾਨ ਇਸਲਾਮ ਧਰਮ ਦੇ ਵਿੱਚ ਕਿੱਦਾਂ ਇਹ ਹੌਲੀ ਹੌਲੀ ਕਰਕੇ ਇੱਕਦਮ ਨਹੀਂ ਕੱਟਦੇ ਇੱਦਾਂ ਹੌਲੀ ਹੌਲੀ ਕਰਕੇ ਕੱਟਦੇ ਆ ਇਹਨਾਂ ਨੇ ਫਿਰ ਸਾਹਿਬਜ਼ਾਦਿਆਂ ਦੇ ਛੁਰੇ ਲੈ ਕੇ ਹੱਥਾਂ ਦੇ ਵਿੱਚ ਸਮਾਣੇ ਦੇ ਜਲਾਦਾਂ ਨੇ ਸਾਹਿਬਜ਼ਾਦਿਆਂ ਦੀਆਂ ਗਰਦਨਾਂ ਛਾਤੀਆਂ ਤੇ ਬਹਿ ਕੇ ਇਦਾਂ ਕਰਕੇ ਹੌਲੀ ਹੌਲੀ ਬਾਬਾ ਜੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਇਹਨਾਂ ਦੀਆਂ ਸ਼ਾਰਗਾਂ ਕੱਟਦੀਆਂ ਸਦਾ ਲਈ ਸ਼ਹੀਦ ਹੋ ਗਏ ਗੰਗੂ ਵਰਗੇ ਲੈ ਵੇ ਗੰਗੂ ਪਾਪੀਆ ਲਾਨਤਾਂ ਸਵਾਲ ਵੇ ਲਾਨਤਾਂ ਹੀ ਰਹਿ ਗਈਆਂ ਤੇਰੇ ਪੱਲੇ ਮੋਤੀ ਰਾਮ ਵਰਗਿਆਂ ਦਾ ਇਤਿਹਾਸ ਬਣ ਗਿਆ ਸਾਰੀ ਦੁਨੀਆ ਯਾਦ ਰੱਖੇਗੀ ਗੰਗੂ ਵਰਗਿਆਂ ਨੂੰ ਲਾਨਤਾਂ ਪੈਂਦੀਆਂ ਰਹਿਣਗੀਆਂ ਸੋ ਮੈਂ ਚਾਹੁੰਦਾ ਤੇ ਸੀ ਇੱਕ ਕਵਿਤਾ ਹੋਰ ਪੜ੍ਹਦੇ ਪਰ ਮੀਂਹ ਮੈਨੂੰ ਲੱਗਦਾ ਫਿਰ ਸ਼ੁਰੂ ਹੋ ਗਈ ਨਾ ਬਰਸਾਤ ਹਾਂ ਹੁਣ ਨਹੀਂ ਆਪਾਂ ਪੜ੍ਹਾਂਗੇ ਕਿਉਂਕਿ 10 ਮਿੰਟ ਲੱਗ ਜਾਣਗੇ ਨਿੱਕੇ ਨਿੱਕੇ ਵਿੱਚ ਬੱਚੇ ਆ ਸਾਰਿਆਂ ਦੇ ਸੋ ਮੇਰੀ ਸਭ ਨੂੰ ਭੈਣਾਂ ਨੂੰ ਬੇਨਤੀ ਹੈ ਬੀਬੀਓ ਤੁਹਾਡੇ ਬੱਚਿਆਂ 'ਚੋਂ ਫਤਿਹ ਸਿੰਘ ਵੇਖਣਾ ਹੈ ਨੌਜਵਾਨ ਵੀਰੋ ਤੁਹਾਡੇ 'ਚੋਂ ਗੁਰੂ ਸਾਹਿਬ ਨੇ ਆਪਣਾ ਅਜੀਤ ਸਿੰਘ ਜੁਝਾਰ ਸਿੰਘ ਵੇਖਣਾ ਹੈ ਤੁਹਾਡਾ ਬਹੁਤਾ ਧੰਨਵਾਦ ਹੈ ਇਹੋ ਜਿਹੇ ਮੌਸਮ ਦੇ ਵਿੱਚ ਬਹਿ ਕੇ ਤੁਸੀਂ ਅੱਜ ਦੀਵਾਨ ਸੁਣਿਆ ਬਹੁਤ ਧੰਨਵਾਦ ਹੈ ਸਾਰੇ ਸਹੇੜੀ ਨਗਰ ਦਾ ਜਿਹੜੇ ਪ੍ਰਬੰਧਕਾਂ ਵੀਰਾਂ ਨੇ ਸਹਿਯੋਗ ਦਿੱਤਾ ਹੈ ਸਾਰੇ ਪ੍ਰਬੰਧਕਾਂ ਦਾ ਨੌਜਵਾਨਾਂ ਦਾ ਭਾਈ ਜਤਿੰਦਰ ਸਿੰਘ ਕੈਨੇਡਾ ਤੋਂ ਆਏ ਹੈ ਉੱਥੇ ਰੇਡੀਓ ਦੇ ਹੋਸਟ ਹਨ ਉਹਨਾਂ ਦਾ ਵੀ ਧੰਨਵਾਦ ਹੈ ਭਾਈ ਜਤਿੰਦਰ ਸਿੰਘ ਜਿਨ੍ਹਾਂ ਨੇ ਕੈਲਗਰੀ ਤੋਂ ਪ੍ਰੋਗਰਾਮ ਸਪੈਸ਼ਲ ਜਿਹੜਾ ਆ ਕੇ ਨਾਲ ਲੱਗ ਕੇ ਕਰਵਾਇਆ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਸੰਗਤਾਂ ਦਾ ਅੱਜ ਬਹੁਤਾ ਧੰਨਵਾਦ ਹੈ ਕਿਉਂਕਿ ਇਹੋ ਜਿਹੇ ਮੌਸਮ ਵਿੱਚ ਆਉਣ ਵਾਸਤੇ ਵੀ ਚੱਲੀਏ ਠੰਡ ਦਾ ਸਮਾਂ ਹੁੰਦਾ ਹੈ ਫਿਰ ਟਿਕ ਕੇ ਬਹਿ ਕੇ ਸੁਣਨਾ ਨਿੱਕੇ ਨਿੱਕੇ ਬੱਚੇ ਹੈ ਧੰਨਵਾਦ ਜਿੰਨਿਆਂ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਰਲ ਮਿਲ ਕੇ ਨਾਲ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਧੰਨਵਾਦ ਹੈ ਭਾਈ ਕੋਸ਼ਿਸ਼ ਕਰੋ ਗੁਰੂ ਜੀ ਜਾਂਦੇ ਆ ਆਪਾਂ ਮਗਰ ਮਗਰ ਚੱਲਦੇ ਹਾਂ ਸੰਗਤ ਨੂੰ ਬੀਬੀਆਂ ਨੂੰ ਵੀ ਵੀਰਾਂ ਨੂੰ ਵੀ ਵੀ ਗੁਰੂ ਸਾਹਿਬ ਅੱਗੇ ਅੱਗੇ ਫਿਰ ਆਪਾਂ ਸਾਰੇ ਮਗਰ ਮਗਰ ਚੱਲ ਪਾਉਂਦੇ ਹਾਂ ਪਹਿਣਾ ਪਹਿਲਾਂ ਜਾਣ ਦੀ ਖੇਚਲ ਨਾ ਕਰੋ ਸਤਿਗੁਰੂ ਜੀ ਅੱਗੇ ਅੱਗੇ ਜਾਂਦੇ ਆ ਫਿਰ ਆਪਾਂ ਚੱਲਦੇ ਆ ਚੇਤਾ ਰੱਖਿਓ ਜੀ ਐਤਵਾਰ ਜਿਹੜਾ ਆਏਗਾ ਐਤਵਾਰ ਨਾ ਭੁੱਲਿਓ ਸਹਿਜ ਪਾਠ ਐਤਵਾਰ ਵਾਲੇ ਦਿਨ ਆਰੰਭ ਕਰਾਏ ਜਾਣਗੇ ਸਵੇਰੇ 11 ਵਜੇ ਪਿੰਡ ਬਸੀਆਂ ਬੰਗੀਆਂ ਪਿੰਡ ਬੰਗੀਆਂ ਉੱਥੇ ਸਹਿਜ ਪਾਠ ਆਰੰਭ ਕਰਾਏ ਜਾਣਗੇ ਚੇਤਾ ਰੱਖਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਬ ਮਹਤ ਸਿੱਖ ਰਾਤ ਰਾਈ ਆਇਆ ਤੇਰਾ ਸਭ ਜਗਤ ਕਿੰਨੀਆਂ ਮੁਰਿਆਈਆਂ ਵਾਚੈ ਧਰਮ ਹਨੂਰ ਓ ਕਰਮੀਆਂ ਤੋਂ ਆਪਣੀ ਕਿਵੇਂ ਲੈ ਕੇ ਦੂਰ ਜਿੰਨੀ ਨਾਮ ਤੇ ਆਇਆ ਸਤਿ ਸ੍ਰੀ ਅਕਾਲ ਹੋ ਨਾਨਕ